ਮੈਂ ਮੂਰਖ ਕੀ ਖੇਤਕ ਬਾਤ ਹੈ, ਕੋਟ ਪਰਾਦੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਭਿਖਿਆ ਸੇ ਫਿਰ ਗੁਰੂ ਭਾਸਨਾ ਪਰਿਆਰੇ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ ਨਿਰਗੁਣ ਰਾਖ ਲਿਆ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਰਾਖ ਲਿਆ सार बोलो सार निर्गुण राख लिया संतन को सतगुर ढाक लिया सतगुर ढाक लिया मोहे पापी पड़दा मोहे पापी पड़दा निर्गुण राख लिया संतन को सदका सतगुर ढाक लिया पढ़ो जी सतगुर ढाक लिया पापी पड़दा मोहे पापी पड़दा जी मोहे पापी पड़दा निर्गुण राख संतन को सदका सुहावी अवगत स्वामी पूरन पुरख विधाते पूरन पुरख विधाते पूरन पुरख विधाते पूरन पुरख विधाते पूरन पुरख निर्गुण राख लिया संतन का सदका निर्गुण राख लिया संतन का सदका सतगुर चाक लिया सतगुर चाक लिया सतगुर चाक लिया सतगुर चाक लिया मोहे पापी निर्गुण राख लिया संतन का सदका निर्गुण राख वाहे गुरु साहेब जी श्री वाहे गुरु साहेब जी सतनाम श्री वाहे गुरु साहेब जी सतनाम श्री वाहे गुरु साहेब जी बोलो बोलो सारे सतनाम श्री वाहे गुरु साहेब जी गज के जी वाहे गुरु साहेब जी वाहे गुरु साहेब जी वाहे गुरु साहेब जी वाहे गुरु साहेब जी पागा वाले ओ जपो वाहे गुरु सतनाम पागा वाले ओ जपो वाहे गुरु सतनाम करमा वाले ओ जपो वाहे गुरु सतनाम करमा वाले सतनाम सतनाम ਵਾਹਿਗੁਰੂ ਸਾਹਿਬ ਜੀ ਸਤਨਾਮ ਪੜੋ ਜੀ ਪੜੋ ਪੜੋ ਸਾਰੇ ਸ੍ਰੀ ਵਾਹਿਗੁਰੂ ਸਾਹਿਬ ਜੀ ਜਪੋ ਸਾਰੀ ਸੰਗਤ ਵਾਹ ਵਾਹ ਵਾਹ ਮਿਲ ਕੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੁੜ ਕੇ ਜੁੜ ਕੇ ਜੁੜ ਕੇ ਫੀਲ ਕਰੀਏ ਗੁਰ ਟਾਕ ਲਿਆ ਮੋਹੇ ਪਾਪੀ ਪੜਦਾ ਆਸੇ ਪਾਸੇ ਨਾ ਭੱਜਣ ਦਿਓ ਮਨ ਨੂੰ ਹਾਜ਼ਰ ਰੱਖਿਓ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਿਗੁਰ ਟਾਕ ਲਿਆ ਟਾਕਣ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਣ ਸੁਖ ਦਾਤੇ ਅਵਿਨਾਸੀ ਅਵਗਤ ਸੁਆਮੀ ਪੂਰਨ ਪੁਰਖ ਵਿਦਾਤੇ ਉਸਤਤ ਕਹਿਣ ਨਾ ਜਾਏ ਤੁਮਾਰੀ ਕੌਣ गुण राख लिया संतन का सदका निर्गुण राख लिया संतन का संगत विच आउण दा प्रताप है किते गंदी नाली विच पी के डिगे हुंदे कुत्ते मूँह चटदे हुंदे अज जे सिर ते दस्तार है मुख ते दाड़ है उपर श्री साहिब पाई होई है गुरु ग्रंथ साहिब दी हजूरी विच बैठे हाँ आ संगत दा प्रताप है संगत दा सदका गुरमुखां दा सदका गुरु दे प्यारियां सदका फील करके गाओ निर्गुण राख लिया संतन का सदका निर्गुण राख लिया वाह वाह वा। सतगुर ढाक लिया सतगुर ढाक लिया मोहे पापी पड़दा मोहे पापी पड़दा निर्गुण राख लिया संतन का सदका निर्गुण लिया संतन का सदका फिर आखिए जी निर्गुण राख लिया संतन का सतगुर ढाक लिया मोहे पापी पड़दा सतगुर ढाक लिया मोहे पापी पड़दा साधना वाहे गुरु साहेब जी पढ़ो पढ़ो पढ़ो भाई वाहे गुरु साहेब जी वाहे गुरु साहेब जी वाहे गुरु साहेब आ पंक्ति भी पढ़ो बलिहारी गुरे अपने दिलों दिलों बलिहार बलिहारी गुरे अपने दिहाड़ी सदवा मानस देवते किए करतना लागीवा जिन मानस देवते किए करतना करतना लाकीवा ਜੇ ਤੂੰ ਨਾਮ ਫੜਦਾ ਸਾਡੀ ਬਾਂਹ ਜੇ ਤੂੰ ਨਾਮ ਫੜਦਾ ਸਾਡੀ ਬਾਂਹ ਅਸਾਂ ਰੁੱਲ ਜਾਣਾ ਸੀ ਜੇ ਤੂੰ ਨਾਮ ਫੜਦਾ ਅਸਾਂ ਰੁੱਲ ਜਾਣਾ ਸੀ ਜੇ ਤੂੰ ਨਾਮ ਫੜਦਾ ਸਾਡੀ ਬਾਂਹ ਅਸਾਂ ਰੁੱਲ ਜਾਣਾ ਸੀ ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ ਲੱਜ ਕੇ ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ ਨਾਮ ਫੜਨਾ ਸਾਡੀ ਬਾਂਹ ਜੇ ਤੂੰ ਨਾ ਫੜਨਾ ਸਾਡੀ ਬਾਂਹ ਰੁੱਲ ਜਾਣਾ ਸੀ ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ ਸੁਰਤ ਗੁਰੂ ਗ੍ਰੰਥ ਸਾਹਿਬ ਚ ਰੱਖਿਓ ਧਿਆਨ ਸੱਚੇ ਗਿਆਨ ਚ ਰੱਖਿਓ ਸੱਚੇ ਗਿਆਨ ਜੇ ਤੂੰ ਨਾ ਫੜਦਾ ਸਾਡੀ ਬਾਂਹ ਰੁੱਲ ਜਾਣਾ ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ ਹਾਜ਼ਰ ਹੋਵੋ ਹਾਜ਼ਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਸਾਰੇ ਇੱਕ ਰਸ Thank you. ਵਾਹਿਗੁਰੂ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਾਤਕ ਮੰਗੇ ਤੋ ਜਾਚਕ ਮੰਗੇ ਪਿਆਰ ਦੇਹ ਪਿਆਰ ਨੀ ਬਈ ਇਹ ਬਣਹਾਰ ਦਾ ਬਣਹਾਰ ਦਾਤਾ ਦੁਨੀਆ ਦਾਤਾ ਦੁਨੀਆ ਦਾ ਜਗਤ ਭਿਖਾਰੀ ਦਾਤਾ ਦੁਨੀਆ ਦਾ ਜਗਤ ਭਿਖਾਰੀ ਹੈ ਦਾਤਾ ਦੁਨੀਆ ਦਾ ਜਗਤ ਭਿਖਾਰੀ ਹੈ ਦਾਤਾ ਦੁਨੀਆ ਦਾ ਦਾਤਾ ਦੁਨੀਆ ਪੜੋ ਬਈ ਦੇ ਬਣਹਾਰ ਦਾਤਾ ਦੇ ਬਣਹਾਰ ਦਾਤਾਰ ਮੈਂ ਨਿਤ ਚਾਰ ਮੈਂ ਨਿਤ ਚਾਰਿਆ ਘੁੱਟ ਨਾ ਜਾਈ ਤੂੰ ਘੁੱਟ ਨਾ ਜਾਈ ਤੂੰ ਅਤੁੱਲ ਭੰਡਾਰਿਆ ਅਤੁੱਲ ਭੰਡਾਰਿਆ ਨਾਨਕ ਸ਼ਬਦ ਨਾਨਕ ਸ਼ਬਦ ਨਾਨਕ ਸ਼ਬਦ ਨਾਨਕ ਸ਼ਬਦ ਨਾਨਕ ਸ਼ਬਦ ਨਾਨਕ ਸ਼ਬਦ ਨਾਨਕ ਸ਼ਬਦ ਨਾਨਕ ਸ਼ਬਦ ਅਪਾਰ ਤਿੰਨ ਸਭ ਕਿਛ ਸਾਰਿਆ ਤਿੰਨ ਸਭ ਕਿਛ ਸਾਰਿਆ ਨਾਨਕ ਸ਼ਬਦ ਅਪਾਰ याचक मंगे जप दे रही है विसरना ही दातार विसरना ही दातार अपना नाम देहो विसरना ही दातार अपना नाम देहो विसरना ही दातार अपना नाम देहो विसरना ही दातार अपना नाम देहो विसरना ही अपना नाम अपना नाम नाही दातार अपना नाम दे पढ़ो जी विसर नाही दातार कौन गावा दिन कौन गावा दिन कौन गावा दिन कौन गावा दिन बढ़िया करो भाई कौन गावा दिन गावा दिन संगति बोले बस सुन कौन गावा कौन गावा कौन गावा कौन गावा ओ कौन गावा कौन गावा कौन गावा कौन गावा कौन गावा कौन गावा कौन गावा कौन गावा कौन गावा कौन गावा कौन गावा कौन गावा कौन गावा गज गज कौन गावा दिन रात नानक चाओ कौन गावा दिन रात नानक चाओ हो गज के गज विसरना ही अपना नाम नाही दातार अपना नाम दे हो विसरना ही दातार अपना नाम दे हो दातार अपना नाम दे हो ਧਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਰਹਿ ਗਏ ਆ ਫਿਰ ਕਿਰਪਾ ਕਰੋ ਜਿਹੜੇ ਰਹਿ ਗਏ ਫਿਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਆਪਾਂ ਸਾਰੇ ਜੁੜ ਬੈਠੇ ਹਾਂ ਰਲ ਮਿਲ ਬਹਿਣ ਦਾ ਸਮਾਂ ਗੁਰੂ ਸਾਹਿਬ ਨੇ ਬਖਸ਼ਿਆ ਹੈ ਹਰ ਮਹੀਨੇ ਆਪਾਂ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਰਲ ਮਿਲ ਕੇ ਹਾਜ਼ਰੀ ਭਰਦੇ ਹਾਂ ਸੋ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰੀ ਭਰ ਰਹੀ ਹੈ ਪੰਜ ਏਕੜ ਜਗ੍ਹਾ ਤਕਰੀਬਨ ਇਹ ਹੈ ਜਿੱਥੇ ਪੰਡਾਲ ਲੱਗਿਆ ਹੋਇਆ ਜਿਹਦੇ ਵਿੱਚ ਪੂਰੀ ਜਗ੍ਹਾ ਵਿੱਚ ਤੁਸੀਂ ਵੱਡੀ ਗਿਣਤੀ 'ਚ ਹਾਜ਼ਰ ਹੋ ਰਹੇ ਹੋ ਇੱਥੋਂ ਇਸ ਗੱਲ ਦੀ ਸਮਝ ਪੈਂਦੀ ਹੈ ਇਸ ਗੱਲ ਦਾ ਇਹ ਸੰਕੇਤ ਹੈ ਕਿ ਨਾ ਤੇ ਇੱਥੇ ਕੋਈ ਲੜੀਆਂ ਹੀ ਚੱਲਦੀਆਂ ਨਾ ਹੀ ਕੋਈ ਇੱਥੇ ਸੇਵ ਦਿੱਤੇ ਜਾਂਦੇ ਨੇ ਮੁੰਡਾ ਹੋਏਗਾ ਨਾ ਹੀ ਇੱਥੇ ਕੋਈ ਸਿਰ ਘੁਮਾਏ ਜਾਂਦੇ ਨੇ ਵੀ ਭੂਤ ਕੱਢੇ ਜਾਂਦੇ ਨੇ ਨਾ ਹੀ ਕਿਸੇ ਨੂੰ ਕੋਈ ਪੁੱਛਿਆ ਦਿੱਤੀ ਜਾਂਦੀ ਹੈ ਬੜੇ ਤਿੱਖੇ ਤਿੱਖੇ ਵਚਨ ਜੋ ਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਕਰਕੇ ਸਾਨੂੰ ਸਾਡੇ ਚਿੱਪ ਕੱਢਣ ਵਾਸਤੇ ਸਾਨੂੰ ਦੱਸਦੇ ਆ ਜਦੋਂ ਉਹਨਾਂ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਜਾਵੇ ਫਿਰ ਤੇ ਮਾਫ਼ ਕਰਨਾ ਖੜਦਾ ਹੀ ਕੋਈ ਵਿਰਲਾ ਵਿਰਲਾ ਹੁੰਦਾ ਹੈ ਤੇ ਸੰਗਤ ਨੂੰ ਵੇਖ ਕੇ ਇਹ ਲੱਗਦਾ ਹੈ ਵੀ ਹੌਲੀ ਹੌਲੀ ਅਸੀਂ ਸੱਚ ਦੇ ਆਸ਼ਕ ਬਣ ਰਹੇ ਹਾਂ ਸੱਚ ਚੰਗਾ ਲੱਗਣ ਲੱਗ ਪਿਆ ਇੱਥੋਂ ਤੇ ਇਦਾਂ ਹੀ ਲੱਗਦਾ ਸੰਗਤ ਵਿੱਚ ਬਹੁਤ ਜਾਗਰਤੀ ਆ ਰਹੀ ਤੁਹਾਡੀ ਇਹ ਜਾਗਰਤੀ ਤੁਹਾਡਾ ਉਤਸ਼ਾਹ ਨਾਲ ਚਾਅ ਨਾਲ ਆਉਣਾ ਇਹ ਸਾਡੇ ਹੌਸਲੇ ਬੁਲੰਦ ਕਰ ਦਿੰਦਾ ਜਿੰਨੇ ਵੀ ਵੀਰ ਭਰਾ ਅੱਜ ਸੱਚਮੁੱਚ ਸੱਚ ਨਾਲ ਪਿਆਰ ਕਰਦੇ ਨੇ ਔਰ ਵੱਡੇ ਵੱਡਿਆਂ ਨਾਲ ਸਿਰ ਫਸਾ ਕੇ ਬੈਠੇ ਆ ਉਹਨਾਂ ਸਾਰਿਆਂ ਦੇ ਹੌਸਲੇ ਵੱਧ ਜਾਂਦੇ ਨੇ ਜਦੋਂ ਤੁਸੀਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਦੇ ਜਿੱਥੇ ਆਪਾਂ ਵੇਖਦੇ ਹਾਂ ਕਿ ਸਾਰੇ ਹੀ ਕੁਝ ਕੁ ਨੂੰ ਛੱਡ ਕੇ ਜਿਹੜੇ ਸੱਚਮੁੱਚ ਪਿਆਰ ਹੀ ਕਰਦੇ ਨੇ ਦਿਲੋਂ ਹੀ ਬਹੁਤੀਆਂ ਸੰਪਰਦਾਵਾਂ ਨੇ ਬਾਈਕਾਟ ਹੀ ਕਰ ਦਿੱਤਾ ਹੈ ਬਹੁਤੇ ਬਾਬਿਆਂ ਨੇ ਮੇਰਾ ਬਾਈਕਾਟ ਕਰ ਦਿੱਤਾ ਬਹੁਤਿਆਂ ਨੇ ਪੱਕਾ ਹੀ ਕਰ ਦਿੱਤਾ ਤੇ ਰੋਜ਼ ਉਹ ਸੰਗਤ ਨੂੰ ਵੀ ਸੁਨੇਹੇ ਦਿੰਦੇ ਆ ਵੀ ਬਾਈਕਾਟ ਕਰ ਦਿਓ ਜੀ ਦੀਵਾਨ ਨਾ ਲੱਗਣ ਦਿਓ ਜੀ ਦੀਵਾਨਾਂ 'ਚ ਨਾ ਜਾਓ ਜੀ ਇਹੀ ਕਹਿੰਦੇ ਸਭ ਕਹਿੰਦੇ ਨਿੰਦਿਆ ਕਰਦੇ ਆ ਜੀ ਇਹ ਗਲਤ ਬੋਲਦੇ ਆ ਜੀ ਗੁਰਬਾਣੀ ਦੀ ਕਥਾ ਇਹਨਾਂ ਨੂੰ ਨਿੰਦਿਆ ਲੱਗਦੀ ਹੈ ਕਮਾਲ ਦੀ ਗੱਲ ਵੀ ਗੁਰਬਾਣੀ ਦੀ ਕਥਾ ਇਹਨਾਂ ਨੂੰ ਨਿੰਦਿਆ ਲੱਗਦੀ ਹੈ ਹੁਣ ਜਦੋਂ ਆਪਾਂ ਪੜ੍ਹਦੇ ਹਾਂ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬਗ ਹਰ ਕੇ ਉਹ ਹਰ ਕੋਈ ਹਰ ਕੇ ਸੰਤ ਨਾਖੀਏ ਬਾਨਾਰਸ ਕੇ ਹੁਣ ਇਹ ਗੁਰੂ ਸਾਹਿਬ ਕੋਈ ਨਿੰਦਿਆ ਕਰਦੇ ਜਦੋਂ ਗੁਰੂ ਜੀ ਕਹਿੰਦੇ ਆ ਵੀ ਇਹ ਪਖੰਡ ਹੈ ਭੇਖ ਹੈ ਗਲਤ ਹੈ ਸੱਚ ਨਿੰਦਿਆ ਥੋੜਾ ਹੁੰਦਾ ਹੈ ਸੱਚ ਕਹਿਣਾ ਕੋਈ ਨਿੰਦਿਆ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਹਿ ਕੇ ਜੇ ਸੱਚ ਨਹੀਂ ਬੋਲਣਾ ਫਿਰ ਤੇ ਕੋਈ ਦੁਕਾਨ ਪਾ ਕੇ ਕੋਈ ਹੱਟੀ ਪਾ ਕੇ ਕਰਿਆਨੇ ਦੀ ਬਹਿ ਜਾਣਾ ਚਾਹੀਦਾ ਟਰੈਕਟਰ ਦਾ ਸਟੇਅਰਿੰਗ ਫੜ ਲੈਣਾ ਚਾਹੀਦਾ ਫਿਰ ਸਟੇਜ ਤੇ ਬਹਿਣ ਦਾ ਬੋਲੋ ਸਟੇਜ ਤੇ ਬਹਿਣ ਦਾ ਫਿਰ ਫਾਇਦਾ ਕੀ ਹੈ ਬਈ ਜਦੋਂ ਤੁਸੀਂ ਇਸ ਲਾਈਨ ਵਿੱਚ ਪੈਂਦੇ ਹੋ, ਇਸ ਰਾਹ ਤੇ ਤੁਰਦੇ ਹੋ, ਜਿਹੜਾ ਸੱਚ ਸਮਝੋ ਉਹ ਅੱਗੇ ਸਮਝਾਓ। ਪਰ ਲੋਕ ਜਾਗਰਤੀ ਗੁਰੂ ਸਾਹਿਬ ਦੀ ਮਿਹਰ ਨਾਲ ਬਹੁਤ ਆ ਰਹੀ ਹੈ, ਬਹੁਤ ਜਾਗਰਤੀ ਆ ਰਹੀ ਹੈ। ਇਸ ਗੱਲ ਨੂੰ ਵੇਖ ਕੇ ਬੜਾ ਹੀ ਮਨ ਖੁਸ਼ ਹੁੰਦਾ ਹੈ। ਜਿਹੜੇ ਬੰਦੇ ਗੁਰਬਾਣੀ ਦੇ ਗਿਆਨ ਨੂੰ ਮੰਨਦੇ ਨਹੀਂ, ਅਸਲ ਵਿੱਚ ਨਿੰਦਕ ਉਹ ਨੇ, ਗੁਰੂ ਦੇ ਨਿੰਦਕ ਨੇ। ਜਿਹੜਾ ਬੰਦਾ ਗੁਰਬਾਣੀ ਦੇ ਗਿਆਨ ਨੂੰ ਸਾਡੇ ਸਾਹਮਣੇ ਸੱਚ ਆ ਜੇ ਵੀ ਆਹ ਗੱਲ ਸੱਚ ਹੈ ਤੇ ਸਹੀ ਹੈ, ਫਿਰ ਬੰਦਾ ਇਦਾਂ ਇਦਾਂ ਕਰੇ ਵੀ ਮੈਂ ਨਹੀਂ ਮੰਨਦਾ, ਉਹ ਨਿੰਦਕ ਹੈ। ਅਸਲ 'ਚ ਨਿੰਦਕ ਉਹ ਹੁੰਦਾ ਜਿਹੜਾ ਗੁਰੂ ਦਾ ਬਚਨ ਨਾ ਮੰਨੇ, ਉਹ ਗੁਰੂ ਦਾ ਨਿੰਦਕ ਹੈ। ਸਤਿਗੁਰ ਦੇ ਬਚਨਾਂ ਦਾ ਜਿਹੜਾ ਵਿਰੋਧੀ ਹੈ ਉਹ ਨਿੰਦਕ ਹੈ। ਸੱਚ ਕਾਹਦੀ ਨਿੰਦਿਆ? ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਬੋਲਿਆ ਸੱਚ ਬੋਲਿਆ, ਆਪਾਂ ਤੇ ਪੜ੍ਹ ਕੇ ਹੀ ਸੁਣਾਉਣਾ, ਸਾਡੇ ਵਰਗਿਆਂ ਨੇ ਤੇ ਪੜ੍ਹ ਕੇ ਹੀ ਸੁਣਾਉਣਾ ਹੁੰਦਾ ਹੈ ਵੀ ਗੁਰੂ ਜੀ ਇਦਾਂ ਕਹਿੰਦੇ ਆ ਭਾਈ, ਇੱਥੇ ਗੁਰੂ ਜੀ ਸਾਨੂੰ ਇਦਾਂ ਰੋਕਦੇ ਆ, ਇਸ ਪਾਸੇ ਤੋਰਦੇ ਆ, ਉਦਾਂ ਤੁਰੇ ਚੱਲੋ ਬਸ। ਪਰ ਇਸ ਗੱਲ ਦੀ ਬੜੀ ਖੁਸ਼ੀ ਹੈ ਜਿੰਨਾ ਅੰਦਰ ਕੂੜ ਵਰਤਦਾ ਹੈ, ਜਿੰਨਾ ਅੰਦਰ ਝੂਠ ਦਾ ਵਰਤਾਰਾ ਹੁੰਦਾ ਹੈ। ਇਹ ਪੜੋ ਜਰਾ ਪੰਗਤੀ ਰਾਮ ਨਾਲ, ਜਰਾ ਇਕਾਗਰਤਾ ਨਾਲ। ਉਹਨਾਂ ਨੂੰ ਭਾਈ ਸੱਚ ਨਹੀਂ ਚੰਗਾ ਲੱਗਦਾ, ਸੱਚ ਉਹਨਾਂ ਨੂੰ ਸੱਚ ਪਸੰਦ ਨਹੀਂ। ਪੜੋ, ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਪਾਵਈ, ਜੇ ਕੋ ਬੋਲੇ ਸੱਚ ਕੂੜਾ ਚਲ ਜਾਵਈ। ਜੇ ਕੋਈ ਝੂਠਾ ਹੋਵੇ ਫਿਰ ਉਹ ਸੜਦਾ ਹੈ, ਤੜਫਣ ਲੱਗ ਪੈਂਦਾ ਹੈ। ਪਰ ਜਦੋਂ ਮੈਂ ਇਤਿਹਾਸ ਵੇਖਦਾ ਆਪਣਾ, ਫਿਰ ਇਹ ਜ਼ਰੂਰ ਸਮਝਣਾ ਪਏਗਾ ਵੀ ਜਿਹਨੂੰ ਵੀ ਗੁਰੂ ਜੀ ਨੇ ਸਿੱਖੀ ਦਿੱਤੀ ਜਿਹਨੂੰ, ਇਹ ਵੀ ਆਖਿਆ ਵੀ ਸਿੱਖੀ ਤੇ ਤੈਨੂੰ ਮਿਲ ਜਾਏਗੀ, ਪਰ ਚੇਤਾ ਰੱਖੀ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਊਗਾ। ਸਿੱਖੀ ਦੇ ਰਾਹ ਤੇ ਚੱਲਣਾ ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਊ। ਤਿਆਰ ਹੈ? ਏਦਾਂ ਕਹਿੰਦੇ ਜੀ ਗੁਰੂ ਜੀ, ਤਿਆਰ ਹੈ ਭਾਈ, ਤਿਆਰ ਹੈ ਚੁਣੌਤੀਆਂ ਦਾ ਸਾਹਮਣਾ ਕਰਨਾ ਪਊ। ਹੁਣ ਵੀ ਮਰਿਆਦਾ ਹੈ, ਪੰਜ ਪਿਆਰੇ ਹੁਣ ਵੀ ਜਦੋਂ ਅੰਮ੍ਰਿਤ ਛਕਾਉਂਦੇ ਆ ਨਾ, ਉਦੋਂ ਵੀ ਕਹਿੰਦੇ ਆ ਭਾਈ ਜੇ ਕੋਈ ਵਹਿਮ ਭਰਮ ਕਰਦਾ, ਮੜੀਆਂ ਕਬਰਾਂ ਨੂੰ ਮੰਨਦਾ, ਜੇ ਕਿਸੇ ਹੋਰ ਪਾਸੇ ਜਾਣਾ ਤੇ ਹੁਣੇ ਹੀ ਬਾਹਰ ਚਲਿਆ ਜਾ, ਜੇ ਤਿਆਰ ਹੈ ਤੇ ਤਾਂ ਛਕੀ। ਜੇ ਤਿਆਰ ਹੈ, ਸੁਣਿਓ, ਜੇ ਤਿਆਰ ਹੈ ਤੇ ਤਾਂ ਆ ਇਸ ਰਾਹ ਉੱਤੇ। ਇਸ ਰਾਹ ਤੇ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਇਹ ਬਿਖਮ ਮਾਰਗ ਹੈ, ਇਸ ਰਾਹ ਤੇ ਤੁਰਨਾ ਸੌਖਾ ਨਹੀਂ। ਜਿੱਦਣ ਤੁਸੀਂ ਸੱਚ ਦੇ ਮਾਰਗ ਤੇ ਤੁਰਨਾ ਤੇ ਕੁਦਰਤੀ ਗੱਲ ਹੈ ਮੇਰੇ ਵੀਰੋ ਭਰਾਵੋ, ਜਰਾ ਨੋਟ ਕਰੋ ਵੀ ਤੂੰ ਕੱਲਾ ਹੀ ਅੰਮ੍ਰਿਤਧਾਰੀ ਹੋਵੇਂ, ਸਿਧਾਂਤਾਂ ਦਾ ਆਸ਼ਕ ਹੋਵੇਂ ਤੇ ਵਿਆਹ ਵਿੱਚ ਕਿਤੇ ਚਲਿਆ ਜਾਵੇਂ, ਉੱਥੇ ਜਾ ਕੇ ਜਦੋਂ ਤੂੰ ਕਹੇਂਗਾ ਵੀ ਏਦਾਂ ਨਹੀਂ ਏਦਾਂ ਹੁੰਦਾ ਭਾਈ, ਏਦਾਂ ਨਹੀਂ ਏਦਾਂ ਕਰਨਾ ਚਾਹੀਦਾ, ਏਦਾਂ ਨਹੀਂ ਏਦਾਂ ਕਰਨਾ ਚਾਹੀਦਾ, ਸਾਰੇ ਰਿਸ਼ਤੇਦਾਰੀ ਕਹਿਣਗੇ ਤੂੰ ਵੱਡਾ ਗਿਆਨੀ ਆ ਗਿਆ, ਸਾਨੂੰ ਮੱਤਾਂ ਦੇ, ਤੂੰ ਸਾਨੂੰ ਨਾ ਮੱਤਾਂ ਦੇ ਬਹੁਤੀਆਂ, ਲੋਕ ਵਿਰੁੱਧ ਹੋ ਜਾਣਗੇ ਤੁਹਾਡੇ। ਕਿਸੇ ਵਿਆਹ ਸ਼ਾਦੀ ਦੇ ਵਿੱਚ ਕੋਈ ਗੁਰਸਿੱਖ ਚੜ੍ਹਦੀ ਕਲਾ ਵਾਲੇ ਜੀਵਨ ਵਾਲਾ ਜਾਂਦਾ ਹੈ ਤੇ ਆਪਾਂ ਵੇਖਦੇ ਹੀ ਆ, ਸਾਰਾ ਹੀ ਸਾਰੇ ਲੋਕ ਹੀ ਉਲਟ ਹੋ ਜਾਂਦੇ, ਸਾਰਾ ਪਿੰਡ ਉਲਟ ਹੋ ਜਾਂਦਾ, ਇਹ ਕੱਲਾ ਹੀ ਅਲੱਗ ਤੁਰਿਆ ਫਿਰਦਾ ਸਾਰਿਆਂ ਨਾਲੋਂ, ਤੂੰ ਬਹੁਤਾ ਹੀ ਸਿਆਣਾ ਜੰਮ ਪਿਆ, ਏਦਾਂ ਦੀਆਂ ਗੱਲਾਂ ਲੋਕ ਕਰਦੇ। ਪਰ ਸ਼ੁਕਰ ਹੈ ਬੰਦਾ ਸੱਚ ਦੇ ਰਾਹ ਤੇ ਤੁਰੇ, ਚੁਣੌਤੀਆਂ ਦਾ ਸਾਹਮਣਾ ਤੇ ਕਰਨਾ ਹੀ ਪੈਂਦਾ, ਬੜੀਆਂ ਚੁਣੌਤੀਆਂ, ਬੜੀਆਂ ਚੁਣੌਤੀਆਂ ਆਉਂਦੀਆਂ ਜ਼ਿੰਦਗੀ ਚ। ਤੇ ਸੱਚ ਬੋਲਣਾ, ਸੱਚ ਤੇ ਤੁਰਨਾ ਹੀ ਭਗਤੀ ਹੈ ਨਾ ਜੀ, ਸੱਚ ਤੇ ਚੱਲਣਾ ਹੀ ਭਗਤੀ ਹੈ। ਆ ਹੁਣ ਜਿਵੇਂ ਤੁਸੀਂ ਵੇਖੋ, ਆਪਾਂ ਸਾਰੇ ਸ਼ਬਦ ਪੜ੍ਹਦੇ ਸੀ ਤੇ ਸ਼ਬਦ ਦੇ ਨਾਲ ਆਪਾਂ ਸਿਮਰਨ ਕਰ ਰਹੇ ਸੀ ਨਾ, ਸਿਮਰਨ ਕਰਦੇ ਸੀ। ਜਰਾ ਮੈਨੂੰ ਤੁਸੀਂ ਸਾਰੇ ਜਵਾਬ ਦਿਓ, ਜਿਵੇਂ ਆਪਾਂ ਸਿਮਰਨ ਕਰਦੇ ਸੀ ਜੇ ਇਦਾਂ ਹੀ ਚੱਲੀ ਜਾਵੇ ਦੋ ਕਈ ਆਪਾਂ 8:30 ਸ਼ੁਰੂ ਕਰੀਏ 11:30 ਵਜੇ ਤੱਕ ਮੈਂ 5-4 ਸ਼ਬਦ ਪੜਾਂ ਤੇ ਵਿੱਚ ਹੀ ਸਿਮਰਨ ਕਰਾਈ ਚੱਲਾਂ, ਸਿਮਰਨ ਕਰਾਈ ਚੱਲਾਂ 3-3 ਘੰਟੇ ਮੈਂ ਲਾ ਦਿਆਂ। ਦੱਸੋ ਭਲਾ ਆਨੰਦ ਆਏਗਾ ਕਿ ਬੇਰਸਾ ਹੋਏਗਾ? ਆਨੰਦ ਆਏਗਾ ਸਿਮਰਨ ਵਿੱਚ, ਸ਼ਬਦ ਚ ਤੇ ਆਨੰਦ ਆਉਂਦਾ ਹੀ ਹੈ ਨਾ, ਕੀਰਤਨ ਹੋਏਗਾ, ਸਾਜ਼ ਵੱਜਣਗੇ, ਆਨੰਦ ਆਏਗਾ ਨਾ ਜੀ, ਆਏਗਾ। ਤੇ ਜੇ ਆਪਾਂ ਸਿਮਰਨ ਹੀ ਕਰੀ ਚੱਲੀਏ, ਆ ਕਥਾ ਨਾ ਕਰੀਏ, ਵਿਚਾਰ ਨਾ ਕਰੀਏ, ਸਿਧਾਂਤਾਂ ਨੂੰ ਦ੍ਰਿੜ ਨਾ ਕਰਾਈਏ, ਗੁਰਬਾਣੀ ਦੇ ਸੱਚ ਨੂੰ ਬਿਆਨ ਨਾ ਕਰੀਏ, ਫਿਰ ਦੱਸੋ ਮੇਰਾ ਕੋਈ ਵਿਰੋਧ ਹੋਏਗਾ? ਬਸ ਸਿਮਰਨ ਹੀ ਕਰਾਈ ਚੱਲੀਏ ਵੀ ਸਾਰੇ ਦੁਆਨ ਚ ਸਿਮਰਨ ਹੀ ਚੱਲੇਗਾ, ਸਾਰੇ ਪਾਸੇ ਤੁਰੇ ਰਹੋ, ਕੋਈ ਵਿਰੋਧ ਨਹੀਂ ਹੋਣਾ, ਚੁੱਪ ਕਰਕੇ ਲੋਕ ਆਉਣਗੇ, ਅਰਦਾਸ ਚਲੋ ਵੀ ਹੁਣ ਅਰਦਾਸ ਕਰੋ ਸਿਮਰਨ, ਤੇ ਨਾਲੇ ਲੋਕ ਗੱਲਾਂ ਪਤਾ ਕੀ ਕਰਨਗੇ, ਬਾਬਾ ਜੀ ਦੀ ਕਮਾਈ ਬਹੁਤ ਹੈ, ਕਿਉਂ ਸਿਮਰਨ ਹੀ ਕਰਾਈ ਜਾਂਦੇ ਆ ਜੀ, ਬਸ ਸਿਮਰਨ ਹੀ ਕਰਾਈ ਜਾਂਦੇ ਆ, ਨਾਲੇ ਆਪ ਜਪਦੇ ਨੇ ਨਾਲੇ ਸਾਰੀ ਸੰਗਤ ਨੂੰ। ਹਾਂ ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ। ਆ ਜੀ ਨਾਮ ਜਪਾਂਦੇ ਜੀ, ਬਾਬਾ ਜੀ ਕਮਾਲ ਹੀ ਕਰਤੀ, 3-3 ਘੰਟੇ ਨਾਮ ਹੀ ਜਪਾਈ ਜਾਂਦੇ, ਹੋਰ ਤੇ ਗੱਲ ਹੀ ਨਹੀਂ ਕੋਈ, ਉੱਥੇ ਤੇ ਨਾਮ ਤੋਂ ਬਿਨਾਂ ਗੱਲ ਹੀ ਨਹੀਂ ਜੀ ਕੋਈ, 3-3 ਘੰਟੇ ਸਿਮਰਨ ਹੀ ਕਰਾਈ ਜਾਂਦੇ। ਲੈ ਨਾਲੇ ਮੇਰੀ ਟੌਰ ਬਣ ਗਈ, ਬੱਲੇ ਬੱਲੇ ਹੋਏ, ਨਾਲੇ ਮੇਰਾ ਵਿਰੋਧੀ ਕੋਈ ਨਹੀਂ ਹੋਣਾ, ਮੇਰਾ ਵਿਰੋਧੀ ਕੌਣ ਹੋਏਗਾ, ਮੇਰੇ ਨਾਲ ਵੈਰ ਕਿਹਨੇ ਕਰਨਾ, ਸੋਚ ਕੇ ਵੇਖੋ ਭਲਾ। ਭਗਤੀ ਹੈ ਉਹ ਭਗਤੀ ਹੈ, ਲੋਕਾਂ ਕਹਿਣਾ ਭਗਤੀ ਬੜੀ ਕਰਾਉਂਦੇ, ਉਹ ਭਗਤੀ ਸਭ ਨੂੰ ਚੰਗੀ ਲੱਗੇਗੀ, ਸਰਕਾਰ ਨੂੰ ਵੀ ਚੰਗੀ ਲੱਗੇਗੀ ਜੀ ਉਹ ਭਗਤੀ, ਕਿਸੇ ਨੂੰ ਮਾੜੀ ਨਹੀਂ ਲੱਗਦੀ। ਸੰਪਰਦਾਵਾਂ ਵਾਲੇ ਕਹਿਣਗੇ ਅਸੀਂ ਵੀ ਖੁਸ਼ ਹਾਂ ਜੀ, ਸਾਡੇ ਵੀ ਆ ਕੇ ਕਰਾ ਕੇ ਜਾਓ, ਘੰਟਾ ਲਾ ਕੇ ਜਾਓ ਸਾਡੀ ਸਟੇਜ ਤੇ ਵੀ ਆਓ, ਆ ਕਰੋ ਸਾਡੇ, ਇਹ ਨਹੀਂ ਪਤਾ ਮੈਨੂੰ ਮੁੱਖ ਮੰਤਰੀ ਦਾ ਸੁਨੇਹਾ ਆ ਜਾਵੇ ਮੇਰੇ ਘਰ ਵੀ ਕਰ ਜੋ ਸਿਮਰਨਾ ਤੇ ਨਜ਼ਾਰਾ ਹੀ ਬੜਾ, ਮੈਂ ਵੀ ਵਿੱਚ ਬੈਠੂ, ਕਹਿ ਸਕਦਾ ਹੈ। ਤੇ ਜੇ ਮੈਂ ਕਰਾਂ ਗੁਰਬਾਣੀ ਦੀ ਕਥਾ, ਆ ਗੁਰਬਾਣੀ ਦੀ ਕਥਾ, ਫਿਰ ਸਾਰੇ ਬਾਈ ਕਾਟ ਕਰਦੇ ਨੇ, ਫਿਰ ਸੋਚ ਕੇ ਵੇਖੋ ਵੀ ਭਗਤੀ ਅਸਲੀ ਕਿਹੜੀ ਹੈ, ਇਹ ਸੋਚੋ, ਇਹ ਸੋਚੋ ਤੁਸੀਂ ਵੀ ਅਸਲੀ ਭਗਤੀ ਫਿਰ ਕਿਹੜੀ ਹੈ। ਬਾਣੀ ਚ ਲਿਖਿਆ ਪਾਪੀ ਭਗਤ ਨਾ, ਕਬੀਰ ਸਾਹਿਬ ਦਾ ਵਚਨ ਹੈ, ਬੋਲ ਕੇ ਪੜ੍ਹ ਦਿਓ, ਕਬੀਰ ਪਾਪੀ ਭਗਤ ਨਾ ਪਾਵੇ ਹਰ ਪੂਜਾ ਨਾ ਸਹਾਈ, ਕਬੀਰ ਪਾਪੀ ਭਗਤ ਨਾ ਪਾਵੇ ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ ਜਹਿ ਬਿਗੰਧ ਤਹਿ ਜਾਏ। ਕਹਿੰਦੇ ਪਾਪੀਆਂ ਨੂੰ ਭਗਤੀ, ਪਾਪੀਆਂ ਨੂੰ ਭਗਤੀ ਚੰਗੀ ਨਹੀਂ ਲੱਗਦੀ, ਜਿਵੇਂ ਮੱਖੀ ਨੂੰ ਦੁਰਗੰਧੀ ਨਹੀਂ ਨਾ ਚੰਗੀ ਲੱਗਦੀ, ਮੱਖੀ ਨੂੰ ਸੁਗੰਧੀ, ਮਾਫ ਕਰਨਾ, ਸੁਗੰਧੀ ਨਹੀਂ ਚੰਗੀ ਲੱਗਦੀ, ਦੁਰਗੰਧ ਹੈ ਜਿੱਥੇ ਉੱਥੇ ਮੱਖੀ ਜਾਂਦੀ ਹੈ। ਪਾਪੀਆਂ ਨੂੰ ਕਹਿੰਦੇ ਭਗਤੀ ਨਹੀਂ ਚੰਗੀ ਲੱਗਦੀ, ਪਰ ਜੇ ਆਪਾਂ ਵਾਹਿਗੁਰੂ ਵਾਹਿਗੁਰੂ ਕਰਨਾ ਹੋਵੇ ਫਿਰ ਤੇ ਸਾਰੇ ਹੀ ਤਿਆਰ ਨੇ, ਕਹਿਣਗੇ ਕਰੋ, ਕੋਈ ਮਾੜਾ ਨਹੀਂ, ਕੋਈ ਤੁਹਾਡਾ ਵਿਰੋਧ ਹੀ ਨਹੀਂ ਕਰਦਾ, ਵਿਰੋਧ ਕਰਦੇ ਨੇ ਗੁਰਬਾਣੀ ਦੀ ਕਥਾ ਦਾ, ਵਿਰੋਧ ਕਰਨਗੇ ਜਦੋਂ ਸੱਚ ਨੂੰ ਸੱਚ ਕਹੋਗੇ ਉਦੋਂ ਵਿਰੋਧ ਹੁੰਦਾ ਹੈ। ਫਿਰ ਭਗਤੀ ਕੀ ਹੁੰਦਾ ਹੈ ਜੀ? ਸੱਚ ਬੋਲਣਾ, ਸੱਚ ਕਹਿਣਾ ਭਗਤੀ ਹੈ। ਜਦੋਂ ਤੁਸੀਂ ਕਹੋਗੇ ਨਾ ਸੱਚ, ਫਿਰ ਕੂੜਾ ਜਲ ਜਾਵੇ, ਜੇ ਕੋ ਬੋਲੇ ਸੱਚ, ਜੇ ਕੋਈ ਸੱਚ ਬੋਲਦਾ ਹੈ ਤੇ ਝੂਠਿਆਂ ਨੇ ਸੜ ਜਾਣਾ ਹੈ। ਅਸਲ ਵਿੱਚ ਸੱਚ ਕਹਿਣਾ ਹੀ ਭਗਤੀ ਹੈ, ਸੱਚ ਕਹਿਣਾ, ਸੱਚ ਸੁਣਨਾ, ਸੱਚ ਤੇ ਚੱਲਣਾ ਭਗਤੀ ਹੁੰਦਾ ਹੈ। ਪਰ ਜਦੋਂ ਸੱਚ ਕਹੋਗੇ ਲੋਕਾਂ ਨੂੰ ਤੇ ਚੰਗੀ ਨਹੀਂ ਲੱਗਣੀ, ਪਰ ਮਹਾਰਾਜ ਦਾ ਬਚਨ ਆਪਾਂ ਰੋਜ਼ ਪੜ੍ਹਦੇ ਹਾਂ, ਸੱਚ ਕਹਿਦੇ ਹਾਂ ਨਾ ਜਦੋਂ ਆਖਾਂ, ਫਿਰ ਕੀ ਹੋਏਗਾ? ਜੀਵਾਂ ਜਾਨ ਜੀ ਪੈ ਜਾਂਦੀ ਹੈ, ਆਖੋ ਸਤਨਾਮ। ਅਸਲ ਜਾਨ ਤੁਹਾਡੇ ਚ ਉਦੋਂ ਹੀ ਪੈਣੀ ਹੈ ਜੀ ਜਦੋਂ ਸੱਚ ਤੇ ਖੜੋਗੇ, ਜਾਨ ਪੈ ਜਾਣੀ ਹੈ, ਜਾਨ ਅੰਦਰ ਇੱਕ ਹਲੂਣਾ ਜਿਹਾ ਆ ਜਾਣਾ ਸੱਚ ਤੇ ਖੜੋ ਆਖਾਂ ਜੀਵਾਂ ਤੇ ਜਦੋਂ ਸੱਚ ਨੂੰ ਮੈਂ ਭੁੱਲ ਜਾਂਦਾ ਫਿਰ ਵਿਸਰੈ ਮਰ ਜਾਂ ਫਿਰ ਮਰ ਜਾਂਦਾ ਫਿਰ ਤੇ ਜਦੋਂ ਮੈਂ ਮਰ ਜਾਂਦਾ ਫਿਰ ਮੈਂ ਆਪਣੀ ਲਾਸ਼ ਆਪ ਹੀ ਚੁੱਕੀ ਫਿਰਦਾ ਫਿਰ ਤੇ ਮੈਂ ਮਰ ਗਿਆ ਮੈਂ ਮਰ ਤੇ ਗਿਆ ਆਪਣੀ ਲਾਸ਼ ਹੀ ਚੁੱਕੀ ਫਿਰਦਾ ਆਪ ਹੀ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕ ਜਿਹ ਪ੍ਰੀਤ ਨਹੀਂ ਸਾਡੇ ਸਤਿਗੁਰੂ ਜੀ ਤੇ ਉਹਨੂੰ ਜਿਉਂਦਾ ਮੰਨਦੇ ਹੀ ਨਹੀਂ ਉਹਨੂੰ ਜਿਉਂਦਾ ਮੰਨਦੇ ਹੀ ਨਹੀਂ ਭਾਈ ਇਹ ਭਗਤੀ ਕਰਨੀ ਤੇ ਸੌਖੀ ਬਹੁਤ ਹੈ ਮੈਨੂੰ ਤੁਸੀਂ ਜਵਾਬ ਦਿਓ ਮੈਂ ਤੁਹਾਡੇ ਤੋਂ ਜਵਾਬ ਲੈਣਾ ਮੈਨੂੰ ਜਵਾਬ ਦਿਓ ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਨਾਂ ਕੀ ਸੀ ਮਾਧੋ ਦਾਸ ਵਰਾਗੀ ਉਹ ਗੋਦਾਵਰੀ ਦੇ ਕੰਢੇ ਤੇ ਬਹਿ ਕੇ ਕੀ ਕਰਦਾ ਸੀ ਬੋਲੋ ਕੀ ਕਰਦਾ ਸੀ ਭਗਤੀ ਬੋਲੋ ਕੀ ਕਰਦਾ ਸੀ ਭਗਤੀ ਜੇ ਉਸੇ ਤਰ੍ਹਾਂ ਉਹ ਭਗਤੀ ਗੋਦਾਵਰੀ ਦੇ ਕੰਢੇ ਤੇ ਬਹਿ ਕੇ ਕਰਦਾ ਰਹਿੰਦਾ ਫਿਰ ਕੀ ਉਹਦੇ ਬੱਚੇ ਦੇ ਟੁਕੜੇ ਟੁਕੜੇ ਹੁੰਦੇ ਬੋਲੋ ਸੋਚ ਕੇ ਦੱਸੋ ਉਵੇਂ ਹੀ ਜੇ ਭਗਤੀ ਕਰਦਾ ਰਹਿੰਦਾ ਕੀ ਉਹਦਾ ਕੋਈ ਉਹਦੇ ਜਮੂਰਾਂ ਨਾਲ ਉਹਦਾ ਮਾਸ ਨੋਚਦੇ ਨਹੀਂ ਨਹੀਂ ਨਹੀਂ ਨਹੀਂ ਚਲੋ ਇਦਾਂ ਕਹਿ ਲਓ ਜੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਲੋਕਾਂ ਦੇ ਹੱਕਾਂ ਦੀ ਗੱਲ ਨਾ ਕਰਦੇ 17 ਮਤਿਆਂ ਦੀ ਗੱਲ ਨਾ ਕਰਦੇ ਪੰਜਾਬ ਦੀਆਂ ਫਸਲਾਂ ਦੀ ਗੱਲ ਨਾ ਕਰਦੇ ਵਪਾਰ ਦੀ ਗੱਲ ਨਾ ਕਰਦੇ ਪੰਜਾਬ ਦੀ ਜਵਾਨੀ ਦੀ ਗੱਲ ਨਾ ਕਰਦੇ ਜੇ ਸੱਚ ਨਾ ਕਹਿੰਦੇ ਸਰਕਾਰ ਨੂੰ ਜਰਾ ਕੁ ਜਵਾਬ ਦਿਓ ਫਿਰ ਕੀ ਉਹ ਸ਼ਹੀਦ ਕਰਦੇ ਸਰਕਾਰ ਕਰਦੀ ਉਹਨਾਂ ਨੂੰ ਸ਼ਹੀਦ ਜਿਹੜੀ ਪਹਿਲਾਂ ਭਗਤੀ ਕਰ ਹੀ ਰਹੇ ਸੀ ਨਾਮ ਜਪੀ ਜਾਂਦੇ ਨਾਮ ਜਪਾਈ ਜਾਂਦੇ ਫਿਰ ਕੌਣ ਤੁਹਾਨੂੰ ਛੇੜਦਾ ਭੋਰਿਆਂ 'ਚ ਬੈਠੇ ਰਹੋ ਜੱਪੀ ਚੱਲੋ ਤੇ ਨਾਲੇ ਬੜਾ ਕੰਮ ਸੌਖਾ ਪੰਗਾ ਲੈਣ ਦੀ ਕੀ ਲੋੜ ਹੈ ਫਿਰ ਇਹਦਾ ਤੁਸੀਂ ਹੁਣ ਮੈਨੂੰ ਜਵਾਬ ਦਿਓ ਸਾਰੇ ਫਿਰ ਪੰਗਾ ਲੈਣਾ ਨਹੀਂ ਚਾਹੀਦਾ ਦੱਸੋ ਬੰਦਾ ਸਿੰਘ ਬਹਾਦਰ ਨੂੰ ਫਤਿਹਗੜ੍ਹ ਸਾਹਿਬ ਆਉਣਾ ਪਿਆ ਸਰਹੰਦ ਆਉਣਾ ਪਿਆ ਬੱਚਿਆਂ ਦੇ ਬਦਲੇ ਲੈਣੇ ਪਏ ਉਹਨੂੰ ਤਲਵਾਰ ਵੀ ਚੁੱਕਣੀ ਪਈ ਉਹਨੇ ਬਾਦਸ਼ਾਹ ਬਾਦਸ਼ਾਹ ਵੀ ਬਣਿਆ ਉਹਨੇ ਸਿੱਖ ਰਾਜ ਵੀ ਪੈਦਾ ਕੀਤਾ ਕਾਇਮ ਕਰਤਾ ਉਹਨੂੰ ਉੱਥੇ ਹੀ ਭਗਤੀ ਕਰਨੀ ਚਾਹੀਦੀ ਸੀ ਕਿ ਹੱਕਾਂ ਦੀ ਆਵਾਜ਼ ਉਠਾਉਣੀ ਚਾਹੀਦੀ ਸੀ ਬੋਲੋ ਭਗਤੀ ਫਿਰ ਅਸਲੀ ਕਿਹੜੀ ਹੋਈ ਇਹ ਸੋਚੋ ਪਿਆਰਿਓ ਸਾਨੂੰ ਭੁਲੇਖਾ ਪਾਤਾ ਵੀ ਇਹ ਹੀ ਭਗਤੀ ਅੰਦਰ ਬਹਿ ਕੇ ਇਹ ਜਿਹੜੇ ਅੰਦਰ ਬਹਿ ਕੇ ਬੈਠੇ ਸੀ ਉਹਨਾਂ ਨੂੰ ਤੇ ਜੋਗੀ ਬਈ ਜੋਗੀ ਘਰ ਬਾਰ ਛੱਡ ਕੇ ਜੰਗਲਾਂ 'ਚ ਚਲੀ ਗਈ ਸੀ ਭਗਤੀ ਕਰਨ ਗੁਰੂ ਨਾਨਕ ਤੇ ਉਹਨਾਂ ਨੂੰ ਲੱਭ ਲੱਭ ਕੇ ਲਿਆਇਆ ਵੀ ਆਜੋ ਥੱਲੇ ਆਖੋ ਸਤਨਾਮ ਆਓ ਇੱਥੇ ਗੁਰੂ ਨਾਨਕ ਨੇ ਬਾਬਰ ਨੂੰ ਜਾਬਰ ਕਿਹਾ ਗੁਰੂ ਨਾਨਕ ਸਾਹਿਬ ਨੇ ਸੱਚ ਨੂੰ ਸੱਚ ਕਿਹਾ ਠੱਗਾਂ ਨੂੰ ਠੱਗ ਕਿਹਾ ਪਖੰਡੀਆਂ ਨੂੰ ਪਖੰਡੀ ਕਿਹਾ ਗੁਰੂ ਨਾਨਕ ਸਾਹਿਬ ਨੇ ਕਿਹਾ ਜੋਤਿਸ਼ ਪਖੰਡ ਹੈ ਆ ਪਾਂਡਾ ਝੂਠ ਬੋਲਦਾ ਹੈ ਕਾਜੀ ਝੂਠ ਬੋਲਦਾ ਹੈ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾਵੇ ਜੀਆਂ ਘਾਏ ਜੋਗੀ ਜੁਗਤ ਨ ਜਾਣਾ ਅੰਧ ਤੀਨੇ ਉਜਾੜੇ ਕਾ ਕਹਿੰਦੇ ਉਜਾੜਾ ਪਾਉਣ ਵਾਲੇ ਲੋਕ ਨੇ ਇਹ ਸੱਚ ਬੋਲਣ ਵਾਲੀ ਭਗਤੀ ਸਾਡੇ ਬਾਬਾ ਜੀ ਨੇ ਕੀਤੀ ਸਾਡੇ ਗੁਰੂ ਨਾਨਕ ਜੀ ਨੇ ਕੀਤੀ ਆ ਸੱਚ ਬੋਲਿਆ ਤੇ ਉਸ ਵੇਲੇ ਦੇ ਜਿਹੜੇ ਪਖੰਡੀ ਹੋਣਗੇ ਪਖੰਡੀ ਪਤਾ ਕੀ ਕਹਿੰਦੇ ਹੋਣਗੇ ਇਹ ਨਿੰਦਿਆ ਕਰਦੇ ਨੇ ਨਿੰਦਕ ਆ ਗਏ ਐਦਾਂ ਕਹਿੰਦੇ ਹੋਣਗੇ ਕਿਉਂ ਉਹਨਾਂ ਨੇ ਇਹ ਭਗਤੀ ਸੱਚ ਬੋਲਣ ਵਾਲੀ ਕਰਨੀ ਨਹੀਂ ਉਹਨਾਂ ਨੇ ਨਹੀਂ ਇਹ ਭਗਤੀ ਕਰਨੀ ਫਿਰ ਚੇਤਾ ਰੱਖਿਓ ਜਦੋਂ ਸੱਚ ਕਹਿਣਾ ਨਹੀਂ ਕਿਸੇ ਦੇ ਹੱਕ ਦੀ ਗੱਲ ਹੀ ਨਹੀਂ ਕਰਨੀ ਚੁੱਪ ਕਰਕੇ ਨਾਮ ਜਪੀ ਚੱਲੋ ਤੁਹਾਡਾ ਕੋਈ ਬੰਦ ਨਹੀਂ ਕੱਟਦਾ ਜੀ ਨਾ ਜੀ ਨਾ ਤੁਹਾਨੂੰ ਕੋਈ ਛੇੜਦਾ ਹੀ ਨਹੀਂ ਡੇਰਾ ਭਾਵੇਂ 30 ਕਿੱਲਿਆਂ 'ਚ ਕੀ ਤੁਸੀਂ 300 ਕਿੱਲੇ 'ਚ ਬਣਾ ਲਓ ਤੁਹਾਨੂੰ ਛੇੜਦਾ ਹੀ ਕੋਈ ਨਹੀਂ ਸੇਵਾਦਾਰ ਆਲੇ ਦੁਆਲੇ ਰਹਿਣਗੇ ਸਾਰੀ ਜ਼ਿੰਦਗੀ ਮੌਜਾਂ ਕਰੋ ਜੀ ਮੌਜਾਂ ਤੁਹਾਨੂੰ ਕਾਹਦੀ ਵਿਪਤਾ ਪਈ ਹੈ ਨਾਮ ਜਪੋ ਬਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਸ ਚੱਲੀ ਚੱਲਣ ਦਿਓ ਜਿਹੜਾ ਆਵੇ ਬਸ ਆ ਜਾ ਭਾਈ ਆ ਜਾ ਸਿਰ ਤੇ ਰੱਖ ਕੇ ਹੱਥ ਕਹਿ ਵਾਹਿਗੁਰੂ ਵਾਹਿਗੁਰੂ ਨਾਲੇ ਅਗਲਾ ਖੁਸ਼ ਕਰੀ ਚੱਲੋ ਤੁਹਾਨੂੰ ਕਿੰਨੇ ਰੋਕਿਆ ਫਿਰ ਸੋਚੋ ਇਹ ਗੱਲ ਨੂੰ ਸਾਨੂੰ ਸਮਝਣਾ ਪੈਣਾ ਤੁਸੀਂ ਮੈਨੂੰ ਦੱਸੋ ਚਲੋ ਆਪਾਂ ਆਪਣੇ ਤੇ ਲਾਈਏ ਗੱਲ ਵੈਸੇ ਆਪਣੀ ਗੱਲ ਚਲੋ ਆਪ ਸੰਗਤ ਵਿੱਚ ਥੋੜਾ ਬਹੁਤ ਇਸ਼ਾਰਾ ਸਮਝ ਲਓ ਆਪਾਂ ਬਰਗਾੜੀ ਧਰਨਾ ਲਾਇਆ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧ ਚ ਲਾਇਆ ਸੀ ਤੇ ਸਰਕਾਰ ਦੀ ਬੇੜੀ ਚ ਵੱਟਾ ਪੈ ਗਿਆ ਕਿ ਨਹੀਂ ਪੈ ਗਿਆ ਨਾ ਰੌਲਾ ਉਦੋਂ ਬਾਅਦ ਹੀ ਸਾਰਾ ਚੱਕਰ ਪਿਆ ਅੱਛਾ ਉਦੋਂ ਪਹਿਲਾਂ ਮੈਨੂੰ ਕੋਈ ਪੰਗਾ ਨਹੀਂ ਪਿਆ ਉਦੋਂ ਪਹਿਲਾਂ ਮੇਰੇ ਵਿਰੁੱਧ ਇੰਨੇ ਕਲਿੱਪ ਆਏ ਕਦੇ ਕਦੇ ਕੋਈ ਬੋਲ ਕੇ ਵਿਰੁੱਧ ਪਾਉਂਦਾ ਕਦੇ ਕੋਈ ਪਾਉਂਦਾ ਪਹਿਲਾਂ ਕਿਉਂ ਨਹੀਂ ਪਾਇਆ ਕਦੇ ਕਿਸੇ ਨੇ ਹੁਣ ਕੀ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸਾਰਾ ਪੰਜਾਬ ਜਾਗ ਪਿਆ ਗਏ ਉੱਥੇ ਜਾ ਕੇ ਬਹਿ ਗਏ ਧਰਨੇ ਲਾਏ ਚਲੋ ਧੱਕੇ ਨਾਲ ਉਹਨਾਂ ਨੇ ਪਾਣੀ ਦੀਆਂ ਪਛਾੜਾਂ ਮਾਰ ਕੇ ਹਾਲਾਂਕਿ ਇਹ ਰੌਲਾ ਪਾਉਣ ਵਾਲੇ ਕਹਿੰਦੇ ਨੇ ਜੀ ਉੱਠ ਕੇ ਆ ਗਏ ਅਰਦਾਸ ਦੇ ਭਗੌੜੇ ਲੈ ਉੱਥੇ ਉੱਠ ਕੇ ਨਹੀਂ ਸੀ ਆਏ ਠਾਇਆ ਸੀ ਅਜੇ ਤੱਕ ਲਾਸ਼ਾਂ ਪਈਆਂ ਸਾਡੇ ਬੰਦਿਆਂ ਦੇ ਸਰੀਰਾਂ ਤੇ ਅਜੇ ਵੀ ਜਿੱਦਣ ਪੂਰਾ ਚੱਲਦਾ ਪੁੱਛ ਕੇ ਵੇਖੋ ਕੁੱਟ ਖਾਧੀ ਹੈ ਸਾਡੀਆਂ ਭੈਣਾਂ 200 ਬੀਬੀਆਂ ਹੋਣਗੀਆਂ ਘੱਟ ਤੋਂ ਘੱਟ 200 ਬੀਬੀਆਂ ਜਿੱਦਣ ਪੂਰਾ ਚੱਲਦਾ ਉਦਣ ਦੁੱਖ ਦਾ ਅੰਗ ਅੰਗ ਕੁੱਟ ਕੁੱਟ ਕੇ ਇੱਥੇ ਵਿੱਚ ਸੰਗਤ ਦੇ ਬਹੁਤ ਬੰਦੇ ਬੈਠੇ ਆ ਗਿੱਟੇ ਟੁੱਟ ਗਏ ਹੱਥ ਬਾਹਾਂ ਤੋੜਤੀਆਂ ਕਈਆਂ ਦੀਆਂ ਉੱਠੇ ਨਹੀਂ ਸੀ ਖਾਇਆ ਸੀ ਭਲਾ ਉਦਣ ਤੋਂ ਪੰਗੇ ਫਿਰ ਕਿਉਂ ਪੈਣ ਲੱਗੇ ਆ ਬਾ ਉਦੋਂ ਪਹਿਲਾਂ ਕਿਉਂ ਨਹੀਂ ਸੀ ਕੋਈ ਪ੍ਰੋਬਲਮ ਹੁਣ ਕਿਉਂ ਹੋਇਆ ਪਹਿਲਾਂ ਕਿਉਂ ਨਹੀਂ ਸੀ ਪਹਿਲਾਂ ਆਪਾਂ ਵੀ ਵਾਹਿਗੁਰੂ ਹੀ ਕਰਦੇ ਸੀ ਆਪਾਂ ਸਤਨਾਮ ਆਪਾਂ ਵੀ ਮਾਧੋ ਦਾਸ ਵਾਲਾ ਹੀ ਕੰਮ ਸੀ ਸਮਝ ਆ ਗਈ ਗੱਲ ਇਹਨੂੰ ਸਮਝੋ ਤੁਸੀਂ ਇਹ ਪਕੜੋ ਗੱਲ ਹੈ ਕੀ ਇਹ ਕਾਰਨ ਕੀ ਹੈ ਵਿੱਚੋਂ ਕਾਰਨ ਕੀ ਹੈ ਇਹਨੂੰ ਲੱਭ ਲਓ ਪਰ ਮਾਧੋ ਦਾਸ ਵਿਰਾਗੀ ਉਸੇ ਤਰ੍ਹਾਂ ਰਹਿ ਜਾਂਦਾ ਮਾਧੋ ਦਾਸ ਵਿਰਾਗੀ ਦੇ ਚੇਲਿਆਂ ਨੇ ਉਹਦੀਆਂ ਬਰਸੀਆਂ ਮਨਾਉਣੀਆਂ ਸੀ ਉਹਦਾ ਡੇਰਾ ਬਹੁਤ ਵੱਡਾ ਬਣ ਜਾਂਦਾ ਪਰ ਉਹ ਬੰਦਾ ਸਿੰਘ ਬਹਾਦਰ ਨਹੀਂ ਸੀ ਬਣ ਸਕਣਾ ਉਹਨੇ ਸਾਡਾ ਨਾਇਕ ਨਹੀਂ ਸੀ ਬਣ ਸਕਦਾ ਸਾਡਾ ਨਾਇਕ ਨਹੀਂ ਸੀ ਬਣ ਸਕਣਾ ਉਹਨੇ ਹੀਰੋ ਨਹੀਂ ਸੀ ਬਣ ਸਕਦਾ ਕੌਮ ਦਾ ਅੱਜ ਉਹ ਯੋਧਿਆਂ ਨੂੰ ਉਹਨਾਂ ਸੂਰਬੀਰਾਂ ਨੂੰ ਯਾਦ ਕਰਕੇ ਸਿਰ ਝੁਕਦਾ ਹੈ ਸਮਝੋ ਸਮਝੋ ਇਹ ਚਾਲਾਂ ਨੂੰ ਸਮਝੋ ਪਿਆਰਿਓ ਕਿਹਦਾ ਜੀ ਕਰਦਾ ਪੰਗੇ ਲੈਣ ਨੂੰ ਕਿਹਦਾ ਜੀ ਕਰਦਾ ਹੈ ਮੈਂ ਤੁਹਾਨੂੰ ਦੱਸਿਆ ਸੀ ਆ ਪਿਛਲੇ ਸ਼ਨੀਵਾਰ ਤੋਂ ਉਦੋਂ ਪਿੱਛੇ ਅੰਦਰ ਹਾਲ ਚ ਦੀਵਾਨ ਲੱਗਿਆ ਸੀ ਮੈਨੂੰ ਇੱਕ ਬਾਬਾ ਕਹਿੰਦਾ ਮੇਰੇ ਕੋਲ ਆ ਕੇ ਬਹਿ ਗਿਆ ਨਾਲੇ ਅੱਖਾਂ ਚ ਪਾਣੀ ਮੈਨੂੰ ਕਹਿੰਦਾ ਤੁਹਾਨੂੰ ਬੇਨਤੀ ਕਰਨੀ ਹੈ ਮੈਂ ਕਿਹਾ ਕੀ ਬਹੁਤ ਘੁੰਮਣ ਘੇਰੀ ਚ ਫਸ ਚੱਲੇ ਹੋ ਬਸ ਕਹਿੰਦਾ ਚੱਲੇ ਹੋ ਫਸ ਚੱਲੇ ਹੋ ਨਾ ਫਸੋ ਜਿਹੜਾ ਇਹਦੇ ਚ ਫਸ ਗਿਆ ਬਚਿਆ ਨਹੀਂ ਰਗੜੇ ਗਏ ਹੋ ਜਿਹੜੇ ਇਹ ਘੁੰਮਣ ਘੇਰੀ ਚ ਫਸ ਚੱਲੇ ਹੋ ਤੁਸੀਂ ਬਚ ਜਾਓ ਮੈਂ ਕਿਹਾ ਜੀ ਮੈਂ ਪ੍ਰੇਮ ਤੁਹਾਡੇ ਨਾਲ ਬਥੇਰਾ ਕਰਦਾ ਪਰ ਸੋਚ ਕੇ ਵੇਖੋ ਮਾਰ ਵੀ ਖਾ ਲਈ ਕੁੱਟ ਵੀ ਖਾ ਲਈ ਲੋਕਾਂ ਦੀਆਂ ਗੱਲਾਂ ਵੀ ਸੁਣਦੇ ਆ ਆਪਣੇ ਨਾਲੋਂ ਕਈ ਬੰਦਿਆਂ ਨੂੰ ਤੋੜਿਆ ਵੀ ਹੈ ਕਈਆਂ ਨੂੰ ਤੋੜਿਆ ਵੀ ਹੈ ਤੇ ਆਪਣਾ ਇੱਕ ਭਰਾ ਵੀ ਮਰਵਾ ਲਿਆ ਸ਼ਹੀਦ ਕਰਾ ਲਿਆ ਗੋਲੀ ਵੀ ਚੱਲ ਗਈ ਗੱਡੀਆਂ ਵੀ ਟੁੱਟ ਗਈਆਂ ਪਰ ਮੈਂ ਅੱਜ ਫੇਰ ਵੀ ਉੱਥੇ ਹੀ ਖੜਾ ਅੱਗੇ ਨਾਲੋਂ ਵੀ ਜ਼ਿਆਦਾ ਦ੍ਰਿੜਤਾ ਨਾਲ ਖੜਾ ਬਾਬਾ ਜੀ ਕੁਛ ਤੇ ਹੋਏਗਾ ਹੀ ਉਹ ਕੁਛ ਤੇ ਮੈਨੂੰ ਵੀ ਦਿਸਦਾ ਹੈ ਮੈਂ ਵੀ ਪਾਗਲ ਨਹੀਂ ਮੈਨੂੰ ਵੀ 18 ਸਾਲ ਹੋ ਗਏ ਇੱਥੇ ਮਰਨ ਦੀ ਹਜ਼ੂਰੀ 'ਚ ਬਹਿੰਦੇ ਆ 18 ਸਾਲ ਮੈਨੂੰ ਵੀ ਹੋ ਗਏ ਮੈਂ ਵੀ ਕੋਈ ਪਾਗਲ ਨਹੀਂ ਮੈਨੂੰ ਵੀ ਦਿਸਦਾ ਹੀ ਹੈ ਕੁਛ ਅੱਗੇ ਮੈਨੂੰ ਦਿਸ ਗਿਆ ਵੀ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ ਮੈਨੂੰ ਪਤਾ ਲੱਗ ਗਿਆ ਮੈਨੂੰ ਸਮਝ ਪੈ ਗਈ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਕੀ ਹੈ ਸਤਿਗੁਰੂ ਦੱਸਦੇ ਕੀ ਹੈ ਤੇ ਮੈਨੂੰ ਬਾਬਾ ਜੀ ਇਹ ਵੀ ਪਤਾ ਹੈ ਵੀ ਸਰੀਰ ਦੀ ਮੌਤ ਨੂੰ ਮੌਤ ਨਹੀਂ ਕਹਿੰਦੇ ਮੈਨੂੰ ਅਕਲ ਆ ਗਈ ਹੈ ਵੀ ਸਰੀਰ ਦੀ ਮੌਤ ਨੂੰ ਮੌਤ ਨਹੀਂ ਕਹਿੰਦੇ, ਜ਼ਮੀਰ ਦੇ ਮਰ ਜਾਣ ਨੂੰ ਮੌਤ ਕਹਿੰਦੇ ਆ। ਜ਼ਮੀਰਾਂ ਮਾਰ ਕੇ ਇੱਥੇ ਕਮਰੇ ਵਿੱਚ ਬੈਠਾ ਰਹਿੰਦਾ, ਮੇਰੇ ਤੋਂ ਨਹੀਂ ਬੈਠਿਆ ਜਾਂਦਾ। ਮੈਂ ਜ਼ਮੀਰ ਮਾਰ ਕੇ ਨਹੀਂ ਰਹਿ ਸਕਦਾ। ਕੱਲ ਮਰਨਾ ਅੱਜ ਮਰ ਜਾਈਏ, ਦਸਾਂ ਸਾਲਾਂ ਨੂੰ ਵੀ ਤੇ ਮਰਨਾ ਹੀ ਆ ਅੰਨ ਫੂਕ ਕੇ। ਉਹ ਸਰੀਰ ਆਪਾਂ ਵੀ ਅੰਨ ਹੀ ਫੂਕਦੇ ਫਿਰਦੇ ਆ, ਹੈ ਕਿ ਗੱਡੀ 'ਚ ਤੇਲ ਪਾ ਦਿਓ ਧੂੰਆਂ ਨਿਕਲ ਜਾਂਦਾ, ਤੇਲ ਫੂਕ ਗਿਆ ਬਸ। ਆਪਾਂ ਵੀ ਅੰਨ ਹੀ ਫੂਕਦੇ ਆ, ਪੰਜ ਚਾਰ ਰੋਟੀਆਂ ਸਵੇਰੇ ਖਾ ਲਈਆਂ, ਪੰਜ ਚਾਰ ਸ਼ਾਮ ਨੂੰ ਖਾ ਲਈਆਂ, ਕੀ ਕਰਾਂਗੇ? 20-50 ਕੁਇੰਟਲ ਅੰਨ ਹੀ ਫੂਕਣਾ ਹੈ। ਕੱਲ ਮਰਦੇ ਅੱਜ ਮਰ ਜਾਈਏ, ਪਰ ਖੜੋ ਯਾਰ ਸੱਚ ਤੇ, ਸੱਚ ਤੇ ਖੜੋ, ਸੱਚ ਤੇ ਖੜੋ, ਸੱਚ ਤੇ, ਸੱਚ ਨਾਲ ਪਿਆਰ ਕਰੋ ਯਾਰ, ਪਿਆਰ ਕਰੋ ਸੱਚ ਨਾਲ, ਇਸ਼ਕ ਕਰੋ ਸੱਚ ਨਾਲ, ਸੱਚ ਦੇ ਵਿਟਨੈਸ ਬਣ ਜਾਓ, ਸੱਚ ਦੀ ਗਵਾਹੀ ਭਰੋ, ਸੱਚ ਦੇ ਗਵਾਹ ਹੋ ਜਾਓ। ਰੁੱਸਦੀ ਏ ਦੁਨੀਆ, ਬੇਸ਼ੱਕ ਰੁੱਸ ਜੇ, ਰੁੱਸਦੇ ਨੇ ਜਿਹੜੇ ਰੁੱਸ ਜਾਣ, ਜਿਹੜੇ ਨਾਰਾਜ਼ ਹੁੰਦੇ ਨੇ ਹੋ ਜਾਣ। ਆ ਤੇ ਸ਼ੁਕਰ ਹੈ ਮੇਰੇ ਵੀਰ ਪ੍ਰਚਾਰਕ ਆ, ਕੋਈ ਮਹਾਂਪੁਰਖ ਜਿਹੜੇ ਕੋਈ ਠੀਕ ਹੈ ਅੱਜ ਪਿਆਰ ਕਰਦੇ ਨੇ, ਖੜੇ ਨੇ ਜਿੱਥੇ ਮੈਂ ਖੜਾਇਆ ਖੜੇ ਨੇ ਅੱਜ ਵੀ, ਪਰ ਬਹੁਤੇ ਬਹੁਤਿਆਂ ਨੇ ਬਾਈਕਾਟ ਕਰ ਦਿੱਤਾ। ਉਹਦੇ ਸਾਡੇ ਵਿਰੋਧੀਆਂ ਨੂੰ ਜਿਨ੍ਹਾਂ ਨੇ ਸਾਡੇ ਆ ਨਿੱਕੇ ਨਿੱਕੇ ਬੱਚਿਆਂ ਨੂੰ, ਬੱਚਿਆਂ ਦੇ ਪਿਓ ਤੇ ਗੋਲੀ ਚਲਾਈ, ਉਹਨਾਂ ਨੂੰ ਸੱਦ ਸੱਦ ਕੇ ਸਰੋਪੇ ਦਿੰਦੇ ਆ, ਸਟੇਜਾਂ ਤੇ ਬੁਲਾ ਬੁਲਾ ਕੇ ਸਨਮਾਨਿਤ ਕਰਦੇ ਆ, ਨਾਲੇ ਸਰੋਪੇ ਪਾਉਂਦੇ ਆ, ਨਾਲੇ ਕਹਿੰਦੇ ਆ ਬਾਬਾ ਜੀ ਸਾਡੀਆਂ ਸੰਪਰਦਾਵਾਂ ਵੱਲੋਂ ਬੇਨਤੀ ਹੈ ਇਹਨਾਂ ਪ੍ਰਚਾਰਕਾਂ ਦੇ ਚੰਗੀ ਤਰ੍ਹਾਂ ਮੂੰਹ ਭੰਨੋ। ਯਾਰ ਤੁਹਾਡਾ ਮੇਰੇ ਨਾਲ ਲੱਖ ਵੈਰ ਹੋਏਗਾ, ਤੁਹਾਨੂੰ ਉਹ ਨਿੱਕੇ ਨਿੱਕੇ ਬੱਚਿਆਂ ਤੇ ਤਰਸ ਨਹੀਂ ਆਉਂਦਾ, ਤੁਹਾਨੂੰ ਨਿੱਕੇ ਨਿੱਕੇ ਬੱਚਿਆਂ ਤੇ ਤਰਸ ਨਹੀਂ ਆਉਂਦਾ? ਉਹਨਾਂ ਨੂੰ ਸਰੋਪੇ ਦੇ ਕੇ ਹੌਸਲੇ ਦਿੰਦੇ ਹੋ, ਹੌਸਲੇ ਦਿੰਦੇ ਨੇ ਵੀ ਸ਼ਾਬਾਸ਼ ਇਦਾਂ ਦੇ ਕੰਮ ਕਰਦੇ ਰਹੋ। ਪਰ ਚਲੋ ਕੋਈ ਨਹੀਂ, ਉਹ ਆਪਣਾ ਕੰਮ ਕਰਦੇ ਰਹਿਣ, ਆਪਾਂ ਆਪਣਾ ਹੋਕਾ ਦੇਈ ਜਾਈਏ। ਮੈਨੂੰ ਇਹ ਲੱਗਦਾ ਮੇਰਾ ਮਨ ਕਹਿੰਦਾ, ਮੇਰਾ ਸਤਿਗੁਰੂ ਮੇਰੇ ਨਾਲ ਹੈ, ਮੇਰਾ ਮਨ ਕਹਿੰਦਾ ਹੈ, ਇਹ ਸਾਰੇ ਬਾਬੇ ਕਹਿੰਦੇ ਆ ਨਾ ਇਹ ਬਾਈਕਾਟ ਕਰ ਦਿਓ ਬਾਈਕਾਟ ਕਰ ਦਿਓ, ਮੈਨੂੰ ਲੱਗਦਾ ਹੈ ਸੰਗਤਾਂ ਨੇ ਇਹਨਾਂ ਬਾਬਿਆਂ ਦਾ ਹੀ ਬਾਈਕਾਟ ਕਰ ਲੈਣਾ। ਸ੍ਰੀ ਅਕਾਲ, ਮੈਨੂੰ ਏਦਾਂ ਹੀ ਲੱਗਦਾ ਹੈ, ਮੈਨੂੰ ਚੱਕਰੀ ਘੁੰਮੀ ਲੱਗਦੀ ਹੈ, ਮੈਨੂੰ ਦੂਜੇ ਪਾਸੇ ਜਾਂਦੀ ਹੈ ਲੱਗਦੀ ਹੈ ਗੱਲ। ਇਹ ਕੰਮ ਪੁੱਠਾ ਹੋ ਜਾਣਾ ਲੱਗਦਾ ਹੀ ਏਦਾਂ ਮੈਨੂੰ, ਮੈਂ ਵੇਖ ਰਿਹਾ ਰੰਗ ਢੰਗ ਲੱਗਦਾ ਹੀ ਏਦਾਂ। ਇਸ ਕਰਕੇ ਬਸ ਸਤਿਗੁਰੂ ਆਪਣੇ ਤੇ ਮੇਹਰ ਰੱਖਣ। ਤੁਸੀਂ ਜਦੋਂ ਮੈਂ ਗੱਲ ਆਹੀ ਸ਼ੁਰੂ ਮੈਂ ਜਿਹੜੀ ਕੀਤੀ ਸੀ ਨਾ ਵੀ ਤੁਹਾਡਾ ਏਡੇ ਵੱਡੀ ਗਿਣਤੀ ਚ ਆਉਂਦੇ ਹੋ ਨਾ ਜਦੋਂ, ਇਹ ਫਿਰ ਨਾ ਜੀ ਹੌਸਲਾ ਬੜਾ ਵੱਡਾ ਮਿਲਦਾ, ਬਹੁਤ ਵੱਡਾ। ਇਹਦੇ ਨਾਲ ਸਪਿਰਿਟ ਬਹੁਤ ਮਿਲਦਾ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਹਾਂ, ਮੇਰਾ ਰੁਸੇ ਨਾ ਕਲਗੀਆਂ ਵਾਲਾ, ਇੱਥੇ ਰੱਖੋ ਸੂਈ, ਇੱਥੇ ਹੀ ਚੱਲੇ ਸਾਰੀ ਜ਼ਿੰਦਗੀ ਬਣ, ਹੁਣ ਇੱਦਾਂ ਹੀ ਚੱਲਦਾ, ਚੱਲਣਾ ਹੀ ਇੱਦਾਂ ਪਏਗਾ। ਜੱਗ ਭਾਵੇਂ ਸਾਰਾ ਰੁਸ, ਮੇਰਾ ਰੁਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁਸ, ਮੇਰਾ ਰੁਸੇ ਨਾ ਕਲਗੀਆਂ ਵਾਲਾ, ਜਗ ਭਾਵੇਂ ਸਾਰਾ ਰੁਸ ਜੇ, ਮੇਰਾ ਰੁਸੇ ਨਾ ਕਲਗੀਆਂ ਵਾਲਾ, ਜਗ ਭਾਵੇਂ ਸਾਰਾ ਰੁਸ ਜੇ, ਮੇਰਾ ਰੁਸੇ ਨਾ ਕਲਗੀਆਂ ਵਾਲਾ, ਜਗ ਭਾਵੇਂ ਸਾਰਾ ਰੁਸ ਜੇ, ਮੇਰਾ ਰੁਸੇ ਨਾ ਕਲਗੀਆਂ ਵਾਲਾ, ਜਗ ਭਾਵੇਂ ਸਾਰਾ। ਸੱਚ ਤੇ ਪਹਿਰਾ ਦੇਈਏ ਜੋ ਗੁਰੂ ਜੀ ਕਹਿਣ ਨਾ ਜੀ ਗੁਰੂ ਜੀ ਕਹਿਣ ਜੋ ਉਹਦੇ ਤੇ ਚੱਲਣਾ ਮੇਰੀ ਤੁਸੀਂ ਕੋਈ ਗੱਲ ਨਹੀਂ ਮੰਨਣੀ ਜਿਹੜੀ ਗੁਰਬਾਣੀ ਤੋਂ ਬਾਹਰ ਹੋਵੇ ਕੋਈ ਗੱਲ ਨਹੀਂ ਮੰਨਣੀ ਜਿਹੜੀ ਗੁਰਬਾਣੀ ਤੋਂ ਬਾਹਰ ਹੋਵੇ ਆਪਾਂ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਆ ਬਸ ਗੁਰੂ ਗ੍ਰੰਥ ਸਾਹਿਬ ਦੀ ਮੰਨਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਭਾਵੇਂ ਕੋਈ ਕੁਛ ਵੀ ਕਹੀ ਜਾਏ ਗੁਰਬਾਣੀ ਦੀ ਕਥਾ ਸੁਣੋ ਮੰਨੋ ਬਸ ਜੋ ਗੁਰੂ ਜੀ ਕਹਿਣ ਬਾਹਰ ਨਾ ਚੱਲੀਏ ਆਪਾਂ ਰੋਜ਼ ਪੜ੍ਹਦੇ ਹਾਂ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਇਹ ਆਪਾਂ ਜਰਾ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਬੋਲ ਕੇ ਪੜੋ ਇਹ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਗੁਰੂ ਜੀ ਦੇ ਗ੍ਰਹਿ ਰਹਿਣਾ ਗੁਰੂ ਦੇ ਗ੍ਰਹਿ ਗੁਰੂ ਦੇ ਗ੍ਰਹਿ ਰਹਿਣ ਦਾ ਮਤਲਬ ਕੀ ਹੈ ਗੁਰੂ ਦੇ ਘਰ ਰਹਿਣਾ ਗੁਰੂ ਦੇ ਘਰ ਜਿਹੜਾ ਬੰਦਾ ਗੁਰਬਾਣੀ ਦੇ ਘਰ ਵਿੱਚ ਆਪਣੀ ਸੁਰਤ ਟਿਕਾਉਂਦਾ ਹੈ ਉਹਦੀ ਸੁਰਤ ਫਿਰ ਪਰਮਾਤਮਾ ਦੇ ਘਰ 'ਚ ਵੀ ਟਿਕਣ ਲੱਗ ਜਾਂਦੀ ਹੈ ਸਾਡਾ ਗੁਰਸਿੱਖ ਦਾ ਘਰ ਕਿਹੜਾ ਹੈ ਸ਼ਬਦ ਗੁਰੂ ਸੁਰਤ ਧੁਨ ਚੇਲੇ ਬਿਨ ਗੁਰ ਸ਼ਬਦ ਨਹੀਂ ਘਰ ਬਾਰ ਗੁਰੂ ਦਾ ਸੱਚਾ ਗਿਆਨ ਹੀ ਸਿੱਖ ਦਾ ਘਰ ਹੈ ਸਿੱਖ ਸਾਡਾ ਸਰੀਰ ਨਹੀਂ ਸਾਡੀ ਸੁਰਤ ਹੈ ਸ਼ਬਦ ਗੁਰੂ ਹੈ ਤੇ ਸਾਡੀ ਸੁਰਤ ਸ਼ਬਦ ਦੇ ਘਰ ਵਿੱਚ ਰਹਿਣੀ ਚਾਹੀਦੀ ਹੈ ਸਾਡੀ ਸੁਰਤ ਸ਼ਬਦ ਤੋਂ ਬਾਹਰ ਨਾ ਜਾਏ ਗੁਰੂ ਦੇ ਘਰ ਵਿੱਚ ਰਹਿ ਸਿੱਖਾ ਸੁਰਤ ਕਰਕੇ ਆਪਣੇ ਗੁਰੂ ਦੇ ਘਰ 'ਚ ਰਹਿ ਜੋ ਸਾਡੇ ਗੁਰੂ ਜੀ ਕਹਿੰਦੇ ਆ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਤੇ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਉਹਦੇ ਮੁਤਾਬਕ ਚੱਲ ਤੇਰੀ ਸੁਰਤ ਸ਼ਬਦ ਘਰ ਵਿੱਚ ਰਵੇ ਤੇਰੀ ਸੁਰਤ ਜੋਤਸ਼ੀਆਂ ਦੇ ਘਰ 'ਚ ਨਾ ਜਾਏ ਹੁਣ ਸ਼ਬਦ ਸਾਡਾ ਘਰ ਹੈ ਜਿਹੜਾ ਜੋਤਸ਼ੀ ਦੀਆਂ ਗੱਲਾਂ ਵਿੱਚ ਆ ਗਿਆ ਉਹ ਸਮਝ ਲਓ ਫਿਰ ਜੋਤਸ਼ੀ ਦੇ ਘਰ ਵਿੱਚ ਚਲੀ ਗਈ ਉਹਦੀ ਸੁਰਤ ਜਿਹੜਾ ਚੌਂਕੀਆਂ ਵਾਲਿਆਂ ਦੇ ਤੁਰਿਆ ਫਿਰਦਾ ਗੁੱਗੇ ਦੇ ਤੁਰਿਆ ਫਿਰਦਾ ਮੜੀਆਂ ਕਬਰਾਂ ਤੇ ਤੁਰਿਆ ਫਿਰਦਾ ਉਹ ਗੁਰੂ ਦੇ ਘਰ 'ਚੋਂ ਨਿਕਲ ਗਿਆ ਸ਼ਬਦ ਘਰ ਵਿੱਚ ਆਪਣੀ ਸੁਰਤ ਨੂੰ ਟਿਕਾ ਕੇ ਰੱਖੀਏ ਜਿਹੜਾ ਗੁਰੂ ਦੇ ਗ੍ਰਹਿ ਵਿੱਚ ਰਹੇਗਾ ਭਲਾ ਉਸੇ ਦਾ ਹੀ ਹੋਣਾ ਹੈ ਸ਼ਬਦ ਦੇ ਘਰ ਵਿੱਚ ਰਹਿ ਜਿਵੇਂ ਮਹਾਰਾਜ ਕਹਿੰਦੇ ਝੂਠ ਨਾ ਬੋਲ ਪਾਂਡੇ ਹਉਮੈ ਜਾਏ ਸ਼ਬਦ ਘਰ ਸ਼ਬਦ ਘਰ ਸ਼ਬਦ ਘਰ ਵਿੱਚ ਰਹਿ ਸ਼ਬਦ ਘਰ ਵਿੱਚ ਕਿਉਂਕਿ ਸਭ ਕੁਛ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਭੁਲਾਏ ਸ਼ਬਦ ਘਰ ਵਿੱਚ ਆਪਣੀ ਸੁਰਤ ਰੱਖ ਆਪਾਂ ਹਰ ਵੇਲੇ ਇਦਾਂ ਹੀ ਸੋਚਣਾ ਹੁੰਦਾ ਵੀ ਆਪਣੇ ਗੁਰੂ ਸਾਹਿਬ ਇਦਾਂ ਕਹਿੰਦੇ ਆ ਗੁਰੂ ਜੀ ਇਦਾਂ ਕਹਿੰਦੇ ਗੁਰੂ ਜੀ ਇਦਾਂ ਕਹਿੰਦੇ ਓਏ ਗੁਰੂ ਜੀ ਇਦਾਂ ਕਹਿੰਦੇ ਆਪਣੇ ਗੁਰੂ ਜੀ ਇਦਾਂ ਕਹਿੰਦੇ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹਰ ਵੇਲੇ ਇਦਾਂ ਹੀ ਕਹੀ ਜਾਂਦਾ ਲੋਕੀ ਚੱਲੇ ਨੇ ਮਿਹੜੀਆਂ ਮਸਾਣੀਆਂ ਤੇ ਅਸੀਂ ਨਹੀਂ ਜੀ ਜਾਣਾ ਸਾਡੇ ਗੁਰੂ ਜੀ ਕਹਿੰਦੇ ਆ ਦੁਬਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਣ ਨਾ ਜਾਈ ਸਾਡੇ ਗੁਰੂ ਜੀ ਤੇ ਇਦਾਂ ਕਹਿੰਦੇ ਆ ਓਏ ਆ ਜਾ ਓਏ ਗੀਤ ਸੁਣ ਕੇ ਆਈਏ ਨਵਾਂ ਗਾਇਕ ਆਇਆ ਉਹਦਾ ਗੀਤ ਸੁਣ ਕੇ ਆਉਂਦੇ ਆ ਤੇ ਆਪਾਂ ਪਤਾ ਕੀ ਕਹਿਣਾ ਨਾ ਜੀ ਨਾ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਵੀ ਆਪਣੇ ਗੁਰੂ ਜੀ ਤੇ ਇਦਾਂ ਕਹਿੰਦੇ ਆ ਵੇਖੋ ਇਹਦੀ ਸੁਰਤ ਸ਼ਬਦ ਘਰ 'ਚ ਰਹਿੰਦੀ ਹੈ ਸਿੱਖ ਦੀ ਅਸਲੀ ਸਿੱਖ ਹੈ ਸੁਰਤ ਸ਼ਬਦ ਦੇ ਵਿੱਚ ਰਹਿੰਦੀ ਹੈ ਵੀ ਮਹਾਰਾਜ ਨੇ ਰੋਕਿਆ ਆਪਾਂ ਨਹੀਂ ਸੁਣਦੇ ਆ ਵੇਖ ਆ ਜਾ ਇਹ ਨਹੀਂ ਕਿਸੇ ਪਾਸੇ ਜਾਂਦਾ ਕੋਈ ਜਿੱਧਰ ਮਰਜ਼ੀ ਲਾਈ ਜਾਵੇ ਲੱਗਦਾ ਹੀ ਨਹੀਂ ਇਹਦੀ ਸੁਰਤ ਸ਼ਬਦ ਦੇ ਵਿੱਚ ਹੀ ਟਿਕਦੀ ਹੈ ਤੇ ਜੋ ਗੁਰੂ ਸਾਹਿਬ ਕਹਿਣ ਉਹਨੂੰ ਸਹਿ ਸਹਿਣਾ ਕਿਹੜਾ ਸੌਖਾ ਹੈ ਸਹਿਣਾ ਸੌਖਾ ਹੈ ਕਿ ਜੋ ਗੁਰੂ ਸਾਹਿਬ ਕਹਿੰਦੇ ਨੇ ਉਹਨੂੰ ਸਹਿ ਲੈਣਾ ਸੌਖਾ ਨਹੀਂ ਹਰੇਕ ਨਹੀਂ ਸਹਿ ਸਕਦਾ ਵੱਡੇ ਵੱਡੇ ਚੌਧਰੀ ਆ ਅਸੀਂ ਅੱਜ ਸਹਿ ਨਹੀਂ ਸਕਦੇ ਕਿਸੇ ਨੂੰ ਕੁਰਸੀ ਦੀ ਆਕੜ ਹੈ ਕਿਸੇ ਨੂੰ ਪੈਸੇ ਦੀ ਆਕੜ ਹੈ ਕਿਸੇ ਨੂੰ ਮੇਰੇ ਵਰਗੇ ਨੂੰ ਬਾਬੇ ਪੁਣੇ ਦੀ ਆਕੜ ਹੈ ਉਹ ਸਹਿੰਦਾ ਨਹੀਂ ਗੁਰੂ ਦਾ ਵਚਨ ਪਰ ਜੋ ਗੁਰੂ ਸਾਹਿਬ ਕਹਿਣ ਸਹਿ ਲੈ ਤੇਰਾ ਭਲਾ ਤਾਂ ਹੋਣਾ ਹੈ ਤੇ ਆਪਾਂ ਇਹ ਪੜ੍ਹਦੇ ਆ ਨਾ ਬਚਨ ਕਬੀਰ ਚੋਟ ਸਹੇਲੀ ਸੇਲ ਕੀ ਇਹ ਜਿਹੜੀ ਚੋਟ ਹੈ ਇਹ ਲੱਗਦੀ ਤੇ ਜ਼ਰੂਰ ਹੈ ਪਰ ਭਲਾ ਕਰ ਦਿੰਦੀ ਹੈ ਬੋਲ ਕੇ ਪੜੋ ਇਹ ਭਲਾ ਕਰ ਦਿੰਦੀ ਹੈ ਸਾਡਾ ਇਹ ਚੋਟ ਹੈ ਜਿਹੜੀ ਲੱਗਦੀ ਤੇ ਹੈ ਪਰ ਭਲਾ ਕਰ ਦਿੰਦੀ ਹੈ ਹਾਂਜੀ ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੈ ਓ ਸਾ ਚੋਟ ਸਹਾਰੈ ਸ਼ਬਦ ਕੀ ਤਾਸ ਗੁਰੂ ਮੈਂ ਦਾ ਸਹਾਰ ਜੇ ਨਾ ਜਿਹੜਾ ਸ਼ਬਦ ਦੀ ਚੋਟ ਗੱਲ ਹੀ ਫਿਰ ਹੁਣ ਜਿਹੜੇ ਪੱਥਰ ਨੇ ਕਾਰੀਗਰ ਦੀਆਂ ਚੋਟਾਂ ਸਹਾਰੀਆਂ ਨੇ ਮੂਰਤੀ ਬਣ ਗਿਆ ਜਿਹੜੀ ਲੱਕੜ ਨੇ ਜਿਵੇਂ ਹੁਣ ਮੰਨ ਲਓ ਇੱਕ ਚੀਜ਼ ਬਣ ਗਿਆ ਨਮੂਨੇ ਦਾ ਬਣਾ ਦਿੰਦਾ ਗੁਰੂ ਨਮੂਨੇ ਦਾ ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ ਕਈ ਬੰਦੇ ਇਦਾਂ ਦੇ ਹੁੰਦੇ ਆ ਵੇਖਿਓ ਕਾਰੀਗਰ ਕਈ ਇਦਾਂ ਦੇ ਹੁੰਦੇ ਧਿਆਨ ਨਾਲ ਸੁਣਿਓ ਕਈ ਕਾਰੀਗਰ ਇਦਾਂ ਦੇ ਹੁੰਦੇ ਆ ਕਿ ਬੇਕਾਰ ਲੱਕੜ ਹੋਵੇ ਬਿਲਕੁਲ ਬੇਕਾਰ ਬਿਲਕੁਲ ਹੀ ਬੇਕਾਰ ਦੀ ਲੱਕੜ ਹੋਵੇ ਰੰਦੇ ਲਾ ਲਾ ਕੇ ਆਰੀ ਨਾਲ ਨਾ ਰੰਦੇ ਲਾ ਲਾ ਕੇ ਕਈ ਵਾਰੀ ਚੀਜ਼ ਬਣਾ ਦਿੰਦੇ ਨੇ ਚੀਜ਼ ਤੇ ਆਪਾਂ ਕਈ ਵਾਰੀ ਸੁਣਿਓ ਆਪਾਂ ਕਈ ਵਾਰੀ ਕਹਿੰਦੇ ਨਹੀਂ ਕਿਆ ਚੀਜ਼ ਹੈ ਪਰ ਛਿੱਲ ਛਲਈਆ ਬਹੁਤ ਕਰਾਉਣਾ ਪੈਂਦਾ ਆ ਖੁਸ ਸਤਨਾਮ ਚੀਜ਼ ਬਣ ਲਈ ਨਚੀਜਿਆਂ ਬੋਲੋ ਨਚੀਜਿਆਂ ਚੀਜ਼ ਕਰੇ ਅੱਗੇ ਬੋਲੋ ਬੋਲੋ ਨਚੀਜਿਆਂ ਚੀਜ਼ ਕਰੇ ਅੱਗੇ ਤੇਰੀ ਕੁਦਰਤ ਕੋ ਕੁਰਬਾਨ ਚੀਜ਼ ਬਣ ਗਈ ਆਪਾਂ ਕਈ ਵਾਰੀ ਕਹਿੰਦੇ ਨੇ ਵੀ ਯਾਰ ਕਿਆ ਚੀਜ਼ ਬਣਾਈ ਹੈ ਲੱਕੜੀ ਤੋਂ ਕੋਈ ਚੀਜ਼ ਬਣਾਈ ਹੈ ਪਰ ਛਿੱਲ ਛਲਈਆ ਕਿੰਨਾ ਕਰਾਇਆ ਹੋਣਾ ਫਿਰ ਜਿਹੜੀ ਚੀਜ਼ ਬਣਦੀ ਹੈ ਪੱਥਰ ਦੀ ਕੋਈ ਬਣਾਈ ਹੋਵੇ ਕਿਸੇ ਬੰਦੇ ਨੇ ਕੋਈ ਪੱਥਰ ਦੀ ਏਦਾਂ ਦੀ ਚੀਜ਼ ਵੀ ਆਪਾਂ ਕਹਿੰਦੇ ਯਾਰ ਕਿਆ ਚੀਜ਼ ਬਣਾਈ ਕਮਾਲ ਕਰ ਪਰ ਛਿੱਲ ਛਲਈਆ ਉਹਦਾ ਕਿੰਨੀਆਂ ਸੈਂ ਉਹਨੇ ਮਾਰਾਂ ਸਹੀਆਂ ਹੋਣਗੀਆਂ ਸੋਨਾ ਕਈ ਵਾਰੀ ਕਹਿ ਦਿੰਦੇ ਆ ਵੀ ਕਿਆ ਚੀਜ਼ ਬਣਾਈ ਹੈ ਵੀ ਸੁਨਿਆਰੇ ਨੇ ਪਰ ਪੁੱਛ ਕੇ ਵੇਖੋ ਸੋਨੇ ਨੂੰ ਏਦਾਂ ਹੀ ਮਹਾਰਾਜ ਪਰਮਾਤਮਾ ਕਹਿੰਦੇ ਬਣਾ ਤੇ ਬੰਦੇ ਨੂੰ ਚੀਜ਼ ਦਿੰਦਾ ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ ਪਰ ਛਿੱਲ ਛਲਈਆ ਬਹੁਤ ਕਰਾਉਣਾ ਪੈਣਾ ਹੋ ਰਿਹਾ ਨਾ ਛਿੱਲ ਛਲਈਆ ਹੋਣਾ ਬਹੁਤ ਛਿਲਤਰਾਂ ਲੈਣਗੀਆਂ ਕਈ ਕਈ ਲੈ ਜਾਣਗੇ ਨਾਲੋਂ ਬੜਾ ਗੰਦ ਮੰਦ ਲਾਉਣਾ ਪੈਣਾ ਆਖੋ ਸਤਨਾਮ ਨਾ ਜੀ ਲੈ ਜਾਣੇ ਨੇ ਮਗਰੋਂ ਮਗਰੋਂ ਹੀ ਲੈ ਜਾਣਗੇ ਤੁਹਾਡੇ ਪਰੇ ਜਾਣਗੇ ਤੁਹਾਡੇ ਤੋਂ ਚਲੋ ਲੈ ਜਾਣ ਦਿਓ ਮੈਲ ਸੀ ਲੈ ਜਾਣ ਦਿਓ ਲੈ ਜਾਣ ਦਿਓ ਲੈ ਜਾਣ ਦਿਓ ਬੜਾ ਕੁਛ ਲੈ ਜਾਣਾ ਛਿੱਲ ਛਲਈਆ ਹੋ ਰਿਹਾ ਹੁਣ ਦੇ ਜਦੋਂ ਸੱਚ ਤੇ ਤੁਰਦਾ ਮੇਰਿਓ ਵੀਰੋ ਦੱਸੋ ਜਦੋਂ ਸ਼ਰਾਬ ਛੱਡੀ ਸੀ ਤੇ ਪੁਰਾਣੇ ਸ਼ਰਾਬੀ ਆੜੀ ਛੱਡ ਕੇ ਕਿ ਨਹੀਂ ਬੋਲੋ ਨਾਲ ਵਾਲੇ ਛੱਡ ਕੇ ਕਿ ਨਹੀਂ ਸਮੈਕਾਂ ਪੀਂਦੇ ਸੀ ਜਿਹੜੇ ਕੋਈ ਮੇਰਾ ਵੀਰ ਹੋਣਾ ਵਿੱਚ ਨਾਲ ਵਾਲੇ ਛੱਡ ਕੇ ਕਿ ਨਹੀਂ ਛੱਡ ਕੇ ਜਦੋਂ ਤੋਂ ਬਾਣੀ ਪੜ੍ਹਨ ਲੱਗੇ ਹੋ ਸੱਚ ਦਾ ਗਿਆਨ ਹੋਇਆ ਅਕਲ ਆਈ ਹੈ ਤੇ ਪੁਰਾਣੇ ਆੜੀ ਤੇ ਤੈਨੂੰ ਮੂੰਹ ਨਹੀਂ ਲਾਉਂਦੇ ਹੁਣ ਫਿਰ ਹੁਣ ਉਹ ਕਹਿੰਦੇ ਹੋਣਗੇ ਵੀ ਲੈ ਵੱਡਾ ਗਿਆਨੀ ਬਣ ਗਿਆ ਤੂੰ ਹੁਣ ਨਹੀਂ ਤੂੰ ਸਾਡੇ 'ਚ ਬਹਿਣ ਵਾਲਾ ਰਿਹਾ ਤੂੰ ਤੇ ਬਾ ਪੁੱਠੇ ਪਾਸੇ ਚੱਲ ਪਿਆ ਇੱਦਾਂ ਕਹਿੰਦੇ ਹੋਣਗੇ ਤੁਹਾਨੂੰ ਲੈ ਛੱਡ ਦੇ ਬਾ ਲੈ ਗਈ ਮੈਲ ਲੈ ਜਾਣ ਦਿਓ ਵਧੀਆ ਛਿਲਤਰਾਂ ਜਿਹੀਆਂ ਲਾ ਦਿਓ ਸਾਰੀਆਂ ਚੀਜ਼ ਬਣੋ ਗੱਲ ਬਣ ਗਏ ਨਮੂਨੇ ਦੇ ਬਣੋ ਨਮੂਨੇ ਦੇ ਫਿਰ ਜਿਹੜੀ ਚੀਜ਼ ਬਣ ਜਾਂਦੀ ਹੈ ਨਾ ਉਹ ਲੱਕੜ ਨੂੰ ਪੁੱਛਦਾ ਵੀ ਕੋਈ ਨਹੀਂ ਸੀ ਫਿਰ ਐਂ ਸਾਂਭ ਸਾਂਭ ਕੇ ਰੱਖੀ ਜਾਂਦੀ ਹੈ ਉਹ ਦੁਨੀਆ ਨੂੰ ਲੱਗਦਾ ਹੋਣਾ ਬੰਦਾ ਸਿੰਘ ਬਹਾਦਰ ਦਾ ਬਈ ਉਦੋਂ ਵੀ ਜਮੂਰਾਂ ਨਾਲ ਮਾਸ ਨੋਚਤਾ ਬੱਚੇ ਦਾ ਕਲਜਾ ਕੱਢਤਾ ਓਏ ਮਰਨਾ ਸਾਰਿਆਂ ਨੇ ਹੋਣਾ ਹੈ ਜਾਣਾ ਸਭ ਨਹੀਂ ਹੈ ਪਰ ਉਹ ਨਮੂਨੇ ਦਾ ਬਣ ਗਿਆ ਨਮੂਨੇ ਦਾ ਅੱਜ ਵੀ ਸਾਡੇ ਸਾਹਮਣੇ ਉਹ ਨਮੂਨਾ ਹੈ ਨਮੂਨਾ ਗੁਰੂ ਨੇ ਨਾ ਇਹ ਸ਼ੋ ਪੀਸ ਵਿੱਚ ਰੱਖਿਆ ਹੋਇਆ ਵੀ ਸਾਰੀ ਜ਼ਿੰਦਗੀ ਉਹ ਸਿੱਖੋ ਵੇਖੀ ਜਾਏ ਉਹ ਇਹਨੂੰ ਵੇਖੀ ਜਾਏ ਵੇਖੀ ਜਾਏ ਉਹ ਮਨੀ ਸਿੰਘ ਨੂੰ ਬੋਲੋ ਮਨੀ ਸਿੰਘ ਨੂੰ ਵੇਖੀ ਜਾਏ ਆ ਫਤਿਹ ਸਿੰਘ ਨੂੰ ਵੇਖਿਆ ਆ ਰੱਖੇ ਨੇ ਐ ਰੱਖੇ ਨੇ ਆ ਰੱਖੇ ਨੇ ਵੇਖੀ ਜਾਏ ਉਹ ਫਤਿਹ ਸਿੰਘ ਆ ਵੇਖੋ ਰੱਖਤਾ ਫਤਿਹ ਸਿੰਘ ਆ ਜੋਰਾਵਰ ਸਿੰਘ ਫਤਿਹ ਸਿੰਘ ਨੂੰ ਵੇਖੀ ਜਾਏ ਆ ਗੁਰੂ ਤੇਗ ਬਹਾਦਰ ਸਾਹਿਬ ਆ ਵੇਖੋ ਆ ਦਿੱਲੀ ਸੀਸਗੰਜ ਸਾਹਿਬ ਉਹ ਸਿੱਖੋ ਬਸ ਵੇਖੀ ਜਾਏ ਨਮੂਨੇ ਐ ਰੱਖੇ ਪਏ ਨੇ ਆ ਵੱਡੇ ਵੱਡੇ ਗੁਰਦੁਆਰੇ ਉਹਨਾਂ ਦੀਆਂ ਜਾਦਾਂ ਸ਼ੋ ਪੀਸ ਬਣੇ ਪਏ ਨੇ ਏਦਾਂ ਹੀ ਬਣੇ ਗੱਲ ਬਣੇਗੀ ਏਦਾਂ ਪਿਆਰਿਓ ਗੱਲ ਬਣੇਗੀ ਫਿਰ ਜੇ ਹੁਣ ਆਪਾਂ ਏਦਾਂ ਜੇ ਕਰੀਏ ਜੇ ਆਪਾਂ ਏਦਾਂ ਕਰੀਏ ਹਾਏ ਓਏ ਇਹਦੇ ਇਹ ਤੇ ਵਿਚਾਰੀ ਲੱਕੜ ਦਾ ਵੇਖੋ ਕੀ ਬਣਿਆ ਏਦਾਂ ਨਾ ਫਿਰ ਕਰੀਏ ਫਿਰ ਆਪਾਂ ਐਂ ਕਰੀਏ ਵੀ ਚੱਲ ਕੁਛ ਬਣ ਰਿਹਾ ਇਹਦਾ ਕੋਈ ਕੋਈ ਇਹ ਤੇ ਹੁੰਦਾ ਹੀ ਹੁੰਦਾ ਫਿਰ ਏਦਾਂ ਕਰੀਏ ਵੀ ਚੱਲ ਯਾਰ ਫਿਰ ਬਣੇ ਹੋਏ ਤਾਂ ਹੋਏਗਾ ਹੀ ਫਿਰ ਹੁਣ ਏਦਾਂ ਕਿਹਾ ਤੇ ਜਦੋਂ ਆਪਣੇ ਸਾਰਿਆਂ ਦੇ ਵਿਰੁੱਧ ਜਿਹੜੇ ਵੀ ਸੱਚ ਤੇ ਖੜੇ ਹੋ ਜਦੋਂ ਲੋਕੀ ਗੱਲਾਂ ਕਰਦੇ ਆ ਫਿਰ ਆਪਾਂ ਉਸੇ ਵੇਲੇ ਹੀ ਕਹਿ ਦਿਆ ਕਰੀ ਵੀ ਚੱਲ ਯਾਰ ਹੁਣ ਇਹ ਤੇ ਹੋਏਗਾ ਇਹ ਚੁਣੌਤੀਆਂ ਨੇ ਇਹ ਚੁਣੌਤੀਆਂ ਨਾਲ ਹੀ ਮਿਲਦੀਆਂ ਨੇ ਸਿੱਖੀ ਦੇ ਤਾਂ ਹੀ ਤਾਂ ਕਹਿੰਦੇ ਬਿਖਮ ਮਾਰਗ ਇਹ ਬਿਖਮ ਮਾਰਗ ਇਹੀ ਤੇ ਔਖਾ ਨੇ ਇਹੀ ਤੇ ਝੱਲਣੀਆਂ ਪੈਂਦੀਆਂ ਗੁਰ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਮਨ ਚ ਸਹਿ ਗੁਰੂ ਜੀ ਕਹਿੰਦੇ ਕੀ ਆਗਿਆ ਚੱਲ ਸਹਿਜਾ ਤੁਮੀ ਸਹਿ ਗੁਰਾਂ ਨਾਲ ਲੱਗ ਗਈਆਂ ਜੀ ਦੀਆਂ ਦਾਤਾਰ ਨਾਲ ਅੱਖੀਆਂ ਪੜਦੇ ਨੇ ਅੱਗੇ ਵੀ ਬਹੁਤਾ ਸੈੱਟ ਨਹੀਂ ਬਈ ਸਾਊਂਡ ਸਵਾਦ ਘੱਟ ਹੁੰਦਾ ਤਾਰ ਨਾਲ ਵੜਨ ਦਾ ਪਰ ਚਲੋ ਕੋਈ ਨਹੀਂ ਹੁਣ ਛੇੜਿਓ ਨਾ ਐਦਾਂ ਹੀ ਪੜੋ ਐਦਾਂ ਹੀ ਲੱਗ ਗਈਆਂ ਜੀ ਦੀਆਂ ਦਾਤਾਰ ਨਾਲ ਅੱਖੀਆਂ ਲੱਗ ਗਈਆਂ ਜੀ ਦੀਆਂ ਦਾਤਾਰ ਨਾਲ ਅੱਖੀਆਂ ਲੱਗ ਗਈਆਂ ਜੀ ਦੀਆਂ ਦਾਤਾਰ ਨਾਲ ਅੱਖੀਆਂ ਲੱਗ ਗਈਆਂ ਜੀ ਦੀਆਂ ਦਾਤਾਰ ਨਾਲ ਅੱਖੀਆਂ ਉਹ ਕਦੋਂ ਮਿਲਦਾ ਸੰਸਾਰ ਨਾਲ ਅੱਖੀਆਂ ਉਹ ਕਦੋਂ ਮਿਲਦਾ ਸੰਸਾਰ ਨਾਲ ਅੱਖੀਆਂ ਉਹ ਕਦੋਂ ਮਿਲਦਾ ਸੰਸਾਰ ਨਾਲ ਅੱਖੀਆਂ ਉਹ ਕਦੋਂ ਸੰਸਾਰ ਨਾਲ ਅੱਖੀਆਂ ਉਹ ਕਦੋਂ ਉਹ ਲੱਗ ਗਈਆਂ ਜੀ ਦੀਆਂ ਦਾਤਾਰ ਨਾਲ ਅੱਖੀਆਂ ਲੱਗ ਗਈਆਂ ਜੀ ਦੀਆਂ ਦਾਤਾਰ ਨਾਲ ਅੱਖੀਆਂ ਲੱਗ ਗਈਆਂ ਜੀਦੀਆਂ ਦਾਤਾਰ ਨਾਲ ਅੱਖੀਆਂ ਲੱਗ ਗਈਆਂ ਜੀਦੀਆਂ ਦਾਤਾਰ ਨਾਲ ਅੱਖੀਆਂ ਲੱਗ ਗਈਆਂ ਜੀਦੀਆਂ ਦਾਤਾਰ ਨਾਲ ਅੱਖੀਆਂ ਉਹ ਕਦੋਂ ਮਿਲਦਾ ਸੰਸਾਰ ਨਾਲ ਅੱਖੀਆਂ ਲੱਗ ਗਈਆਂ ਜੀ ਦੀਆਂ ਦਾਤਾਰ ਨਾਲ ਅੱਖੀਆਂ ਜਿਹਦੀ ਗੁਰੂ ਨਾਲ ਪ੍ਰੀਤ ਪੈ ਜਾਏ ਜਿਹੜਾ ਮਾਲਕ ਜੀ ਨਾਲ ਜੁੜ ਜਾਂਦਾ ਹੈ ਉਹ ਫਿਰ ਕਿੱਥੇ ਭਾਈ ਉਹਨੂੰ ਪਸੰਦ ਆਉਂਦਾ ਕੁਛ ਹੋਰ ਗੁਰਬਾਣੀ ਦਾ ਸੱਚ ਸੁਣਨ ਵਾਲਾ ਆ ਗਾਉਣ ਵਾਲਿਆਂ ਦਾ ਕੱਚ ਕੀ ਸੁਣੇਗਾ ਬਈ ਕੱਚੀਆਂ ਪਿੱਲੀਆਂ ਦੀਆਂ ਗੱਲਾਂ ਕੀ ਸੁਣੇਗਾ ਬੰਦੂਕਾਂ ਦੀਆਂ ਟੌਹਰਾਂ ਕੱਢਦੇ ਨੇ ਵੀ ਬੰਦੂਕਾਂ ਲਈ ਫਿਰਦੇ ਆ ਪਿੰਡ ਫੂਕ ਦੇਣਾ ਸ਼ਰਾਬ ਦੀ ਬੋਤਲ ਹੱਥ 'ਚ ਫੜ ਕੇ ਤੇਰੇ ਪਿੱਛੇ ਪਿੰਡ ਫੂਕ ਦੂ ਵੀ ਮੰਨਦੀ ਤੇਰੀ ਉਹਨੂੰ ਪਿੰਡ ਦਾ ਕੀ ਕਸੂਰ ਸਾਰਾ ਪਿੰਡ ਹੀ ਫੂਕ ਦੂ ਆਪਾਂ ਚੌੜੇ ਹੋ ਕੇ ਸੁੱਟੀ ਜਾਂਦੇ ਆ ਏਦਾਂ ਲੱਗਦਾ ਵੀ ਮੈਂ ਹੀ ਆ ਤੇ ਹੁਣ ਸਰਹੱਦਾਂ ਦੇ ਉੱਤੇ ਜੰਗ ਲੱਗੀ ਪਈ ਹੈ ਹੁਣ ਇਹਨਾਂ 'ਚੋਂ ਕੋਈ ਵੀ ਨਹੀਂ ਫੂਕਣ ਜਾਂਦਾ ਉੱਥੇ ਇਹਨੂੰ ਕੋਈ ਲੈ ਚੱਲ ਤੂੰ ਨਾਲ ਹੀ ਤੇਰੀ ਲੈ ਲੈ ਚੱਲ ਉੱਥੇ ਹੁਣ ਵੱਡੇ ਵੱਡੇ ਜਿਹੜੇ ਤੁਰੇ ਫਿਰਦੇ ਕਿਹੜਾ ਜਾਂਦਾ ਉੱਥੇ ਮੂੰਹ ਨਹੀਂ ਕਰਦਾ ਐਵੇਂ ਹੀ ਬਾ ਪਿੰਡ ਫੂਕ ਦੂ ਮੈਂ ਇਦਾਂ ਕਰ ਦੂ ਮੈਂ ਇਦਾਂ ਕਰ ਦੂ ਸਭ ਵੇਖੋ ਹੁਣ ਉਹ ਕਿੱਥੇ ਇਹੋ ਜਿਹਾ ਕੱਚ ਪਿੱਲ ਪਸੰਦ ਕਰਦਾ ਹੈ ਭਰਮ ਭੂਲੇ ਨਰ ਕਰਤ ਕਚਰਾਏ ਨੇ ਕੱਚੀਆਂ ਗੱਲਾਂ ਨੇ ਸਾਰੀਆਂ ਇਹ ਸੱਚ ਨਹੀਂ ਹੈ ਇਹ ਕੱਚ ਹੈ ਨੇਰਾ ਆਹ ਗੁਰਬਾਣੀ ਸੱਚ ਹੈ ਆ ਸੱਚ ਪਿਆ ਸੱਚ ਇਹਨੂੰ ਸੁਣੋ ਸਮਝੋ ਪੜੋ ਮੰਨੋ ਆ ਪਈ ਹੈ ਦਵਾਈ ਸਾਰਿਆਂ ਰੋਗਾਂ ਦੀ ਆ ਪਈ ਹੈ ਦਵਾਈ ਆ ਪਈ ਹੈ ਮੈਡੀਸਨ ਪਈ ਹੈ ਦਵਾਈ ਖਾਓ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕੱਟੈ ਜਮ ਕੀ ਵੈਦ ਨੂੰ ਜਾ ਕੇ ਆਖਿਓ ਡਾਕਟਰ ਨੂੰ ਇੱਥੇ ਡਾਕਟਰ ਸਾਹਿਬ ਬੋਲ ਰਹੇ ਸੀ ਮੈਂ ਸੁਣ ਰਿਹਾ ਸੀ ਮੈਂ ਉਹਨਾਂ ਦੀ ਗੱਲ ਉਹ ਕਹਿੰਦੇ ਸੀ ਵੀ ਘੰਟਾ ਪਾਣੀ ਬਾਅਦ ਵਿੱਚ ਨਹੀਂ ਪੀਣਾ ਰੋਟੀ ਖਾਣ ਤੋਂ ਮੈਂ ਕਿਹਾ ਇਹ ਤੇ ਮੈਨੂੰ ਪਤਾ ਮੈਂ ਮੰਨਦਾ ਏ ਮੈਂ ਕਰਦਾ ਕਈ ਸਾਲਾਂ ਤੋਂ ਵੀ ਰੋਟੀ ਤੋਂ ਬਾਅਦ ਘੰਟਾ ਨਹੀਂ ਪਾਣੀ ਪੀਣਾ ਤੇ ਉਹ ਇੱਕ ਗੱਲ ਮੈਨੂੰ ਹੋਰ ਸਮਝ ਆਈ ਕਹਿੰਦੇ ਅੱਧਾ ਘੰਟਾ ਪਹਿਲਾਂ ਵੀ ਨਹੀਂ ਪੀਣਾ ਰੋਟੀ ਤੋਂ ਵੀ ਅੱਧਾ ਘੰਟਾ ਪਹਿਲਾਂ ਵੀ ਪਾਣੀ ਨਹੀਂ ਪੀਣਾ ਘੰਟਾ ਬਾਅਦ ਚ ਵੀ ਨਹੀਂ ਪੀਣਾ ਬੜੀ ਸੋਹਣੀ ਗੱਲ ਹੈ ਵੀ ਹੁਣ ਵੇਖੋ ਰੋਟੀਆਂ ਵੀ ਗਰਮ ਆਪਾਂ ਕਹਿੰਦੇ ਗਰਮ ਗਰਮ ਲਿਆਈ ਤੱਤਾ ਤੱਤਾ ਲੈਂਦਾ ਲੈਂਦਾ ਕਹਿੰਦੇ ਭਾਗਾਂ ਵਾਲੇ ਨੇ ਲੈਂਦੇ ਲੈਂਦੇ ਮਿਲਦੇ ਨੇ ਕਈਆਂ ਨੂੰ ਬਾਕੀ ਤੇ ਡੱਫਲਾ ਉੱਥੇ ਪਈ ਚੁੱਪ ਕਰਕੇ ਪੱਕੀਆਂ ਪਈਆਂ ਨੇ ਖਾਧੀਆਂ ਨਹੀਂ ਜਾਂਦੀਆਂ ਤੇਰੇ ਤੋਂ ਤੈਨੂੰ ਦਿਆਂ ਤੱਤੇ ਤੇ ਪਕਾ ਕੇ ਕਿਤੇ ਇਦਾਂ ਹੀ ਅੱਜ ਕੱਲ੍ਹ ਤੇ ਇਦਾਂ ਹੀ ਹਮੇਸ਼ਾ ਬੜਾ ਬੁਰਾ ਹਾਲ ਸੱਚੀ ਅੱਜ ਕੱਲ੍ਹ ਮੈਂ ਬਹੁਤ ਮੈਂ ਕਹਿਣ ਲੱਗਿਆ ਸੀ ਕਿ ਮੈਂ ਬਹੁਤ ਦੁਖੀ ਹਾਂ ਇਸ ਗੱਲ ਮੇਰੇ ਮੂੰਹ ਚੋਂ ਨਿਕਲ ਚੱਲਿਆ ਸੀ ਪਰ ਮੈਨੂੰ ਚਲੋ ਕਾਹਦਾ ਦੁੱਖ ਹੈ ਹੁਣ ਸੁਣੋ ਪਰ ਫਿਰ ਵੀ ਹੈ ਕਿਉਂਕਿ ਆਪਾਂ ਕਿਤੇ ਨਾ ਕਿਤੇ ਤੇ ਜੁੜੇ ਹੀ ਹੋਏ ਹਾਂ ਕਿਤੇ ਨਾ ਕਿਤੇ ਤੇ ਤੁਹਾਡੇ ਹੁਣ ਦੁੱਖਾਂ ਸੁੱਖਾਂ ਨੂੰ ਗੱਲਾਂ ਤੇ ਸੁਣਦਾ ਹੀ ਆ ਨਾ ਲੋਕਾਂ ਦੀਆਂ ਘਰਾਂ 'ਚ ਜਾਈਦਾ ਮੈਂ ਹੁਣ ਅਮਰੀਕਾ ਮੈਂ ਗਿਆ ਮੈਨੂੰ ਇੰਨੇ ਪਰਿਵਾਰਾਂ ਵਿੱਚ ਸੁਣਦੇ ਹੋਣਗੇ ਲਾਈਵ ਟੀਵੀ ਲਾ ਕੇ ਬੈਠੇ ਹੋਣਗੇ ਪੱਕਾ ਸੁਣਦੇ ਹੋਣਗੇ ਜਿਹੜੇ ਵੀ ਘਰਾਂ 'ਚ ਗਿਆ ਬਸ ਬਾਬਾ ਜੀ ਮੈਂ ਨਹੀਂ ਇਹਦੇ ਨਾਲ ਰਹਿਣਾ ਅਸੀਂ ਅੱਡ ਰਹਿਣਾ ਅਸੀਂ ਨਹੀਂ ਇਕੱਠੇ ਰਹਿਣਾ ਆਹੀ ਆਹੀ ਜੱਪ ਛਿੜਿਆ ਮੈਂ ਕੱਲ੍ਹ ਆਇਆ ਇੰਡੀਆ ਪਰਸੋਂ ਆਇਆ ਤੇ ਕੱਲ੍ਹ ਤੇ ਅੱਜ ਮੈਨੂੰ ਲੱਗਦਾ ਹੈ ਵੀ ਮੈਂ ਪੰਜ ਏਦਾਂ ਦੇ ਬਹੁਤ ਨੇੜੇ ਵਾਲੇ ਬੰਦਿਆਂ ਨੂੰ ਮਿਲਿਆ ਪੰਜ ਨੂੰ ਜਿਨ੍ਹਾਂ ਦਾ ਟੁੱਟਣ ਤੇ ਖੜਾ ਕੰਮ ਟੁੱਟਣ ਤੇ ਵਿਆਹ ਹੋਇਆ ਨੂੰ ਅਜੇ ਸਾਲ ਸਾਲ ਹੋਇਆ ਇੱਕ ਇੱਕ ਸਾਲ ਵਿਆਹ ਹੋਇਆ ਟੁੱਟਣ ਤੇ ਤਿਆਰੀ ਮੈਂ ਕਿਉਂ ਹੋ ਗਈ ਵੀ ਕੀ ਹੋਇਆ ਆਹ ਨਵੀਂ ਗੱਲ ਮੈਨੂੰ ਤਿੰਨ ਬੰਦਿਆਂ ਦੀ ਲਗਾਤਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਰਿਹਾ ਤਿੰਨ ਬੰਦਿਆਂ ਨੇ ਮੈਨੂੰ ਇਹ ਗੱਲ ਦੱਸੀ ਹੈ ਵੀ ਵਿਆਹੀ ਹੋਈ ਬੀਬੀ ਨੀਂਦ ਵਾਲੀਆਂ ਗੋਲੀਆਂ ਪਾਉਂਦੀ ਹੈ ਸਾਨੂੰ ਦੁੱਧ 'ਚ ਕਹਿੰਦੇ ਜੀ ਡੇਢ ਵਜੇ ਅੰਮ੍ਰਿਤਧਾਰੀ ਮੁੰਡਾ ਕਹਿੰਦਾ ਡੇਢ ਵਜੇ ਉੱਠਦਾ ਸੀ ਮੈਂ ਇਸ਼ਨਾਨ ਕਰਕੇ ਮੈਂ ਡੇਢ ਵਜੇ ਦੋ ਵਜੇ ਮੈਂ ਜਾਂਦਾ ਸੀ ਗੁਰਦੁਆਰੇ ਦੋ ਵਜੇ ਚਲੇ ਜਾਣਾ ਇਤਿਹਾਸਕ ਸਥਾਨ ਹੈ ਮੱਥਾ ਟੇਕਣਾ ਜਾ ਕੇ ਕਹਿੰਦਾ ਅੱਠ ਅੱਠ ਵਜੇ ਤੱਕ ਸੁਰਤੀ ਨਹੀਂ ਆਉਂਦੀ ਤੇ ਗਈ ਪੇਕੇ ਜਦੋਂ ਚੰਗੇ ਭਲੇ ਸਾਰਾ ਟੱਬਰ ਹੀ ਚੰਗਾ ਭਲਾ ਹੋ ਗਿਆ ਬਾਅਦ 'ਚ ਕਹਿੰਦੇ ਪਤਾ ਲੱਗਿਆ ਵੀ ਗੋਲੀ ਨੀਂਦ ਵਾਲੀਆਂ ਦੇ ਦਿੰਦੀ ਤਿੰਨ ਤਿੰਨ ਪਰਿਵਾਰਾਂ ਦੀ ਆ ਇੰਨਾ ਬੁਰਾ ਹਾਲ ਸਾਡੇ ਸਮਾਜ ਦਾ ਹੋ ਰਿਹਾ ਤੇ ਜਿਹੜੇ ਬਾਹਰਲੇ ਸੀ ਮੈਂ ਬਾਹਰਲਿਆਂ ਨੂੰ ਹੈਰਾਨ ਹੋ ਗਿਆ ਮੈਂ ਇਹਨਾਂ ਨੂੰ ਪੁੱਛਿਆ ਤੁਹਾਨੂੰ ਕਾਹਦੀ ਅੱਗ ਲੱਗੀ ਤੁਸੀਂ ਸਾਰੇ ਅੱਡ ਹੋਣਾ ਅੱਡ ਹੋਣਾ ਹੋਇਆ ਕੀ ਤੁਹਾਨੂੰ ਤੁਹਾਡੇ ਘਰਾਂ 'ਚ ਆਈਦਾ ਤੁਹਾਨੂੰ ਮਿਲੀਦਾ ਇੰਨੇ ਵਧੀਆ ਗੁਰਸਿੱਖ ਪਰਿਵਾਰ ਹੋ ਕੀ ਗਿਆ ਤੇ ਬੀਬੀਆਂ ਕਹਿੰਦੀਆਂ ਸਾਡੀ ਸੌਕਣ ਬਣ ਗਿਆ ਫੋਨ ਇਹਦਾ ਸਾਰਾ ਦਿਨ ਲੈ ਕੇ ਬੈਠਾ ਰਹਿੰਦਾ ਵਟਸਐਪ 'ਚ ਲਈ ਜਾਂਦਾ ਫੇਸਬੁੱਕ 'ਚ ਲਈ ਜਾਂਦਾ ਮੇਰੇ ਨਾਲ ਗੱਲ ਹੀ ਨਹੀਂ ਕਰਦਾ ਮੈਨੂੰ ਟਾਈਮ ਹੀ ਨਹੀਂ ਮਿਲਦਾ ਇਹ ਚੀਜ਼ਾਂ ਮਾੜੀਆਂ ਨਹੀਂ ਆ ਫੋਨ ਤੁਹਾਡੇ ਨੋਟ ਕਰਿਓ ਮੇਰੇ ਵੀਰੋ ਫੇਸਬੁੱਕ ਵਟਸਐਪ ਚਲਾਉਣਾ ਇਹ ਮਾੜਾ ਨਹੀਂ ਆ ਲਾਈਵ ਦੀਵਾਨ ਫੇਸਬੁੱਕ ਤੇ ਵੀ ਚੱਲਦਾ ਹੀ ਹੋਣਾ ਫੇਸਬੁੱਕ ਤੇ ਚੱਲਦਾ ਹੋਏਗਾ ਦੁਨੀਆ ਵੇਖਦੀ ਹੈ ਮਾੜਾ ਨਹੀਂ ਪਰ ਇਹ ਚੀਜ਼ ਨਾ ਜਿਵੇਂ ਕਹਿ ਲਓ ਤੁਸੀਂ ਵੀ ਸਿਆਣੇ ਦੇ ਹੱਥ ਵਿੱਚ ਜਿਹੜੀ ਵੀ ਚੀਜ਼ ਆਏਗੀ ਉਹਨੇ ਉਹਦੀ ਵਰਤੋਂ ਸਹੀ ਕਰ ਲੈਣੀ ਹੈ ਪਰ ਕਮਲਿਆਂ ਦੇ ਹੱਥ ਵਿੱਚ ਜਦੋਂ ਕੋਈ ਚੰਗੀ ਚੀਜ਼ ਆ ਜਾਂਦੀ ਹੈ ਫਿਰ ਉਹ ਬੇੜਾ ਗਰਕ ਕਰ ਲੈਂਦੇ ਨੇ ਆਪਾਂ ਇਹ ਚੀਜ਼ ਮਾੜੀ ਨਹੀਂ ਆ ਨੈੱਟ ਚੱਲ ਰਿਹਾ ਮਾੜਾ ਨਹੀਂ ਅੱਗੇ ਹੀ ਨਹੀਂ ਸੀ ਮਾਣ ਹੁਣ ਪਤਾ ਨਹੀਂ ਜੀਓ ਆ ਗਿਆ ਪਤਾ ਨਹੀਂ ਕੀ ਆ ਗਿਆ ਨਵੇਂ ਇਹ ਅੱਗੇ ਹੀ ਨਹੀਂ ਸੀ ਮਾਣ ਮੈਨੂੰ ਕਹਿੰਦੇ ਮੈਂ ਬਾਹਰ ਸੀ ਕਹਿੰਦੇ ਜੀ ਇੰਡੀਆ 'ਚ ਇੱਕ ਨਵੀਂ ਸਿਮ ਆ ਗਈ ਮੈਂ ਕਿਹਾ ਕੀ ਕਹਿੰਦੇ ਬਾਹਰ ਨਾਲੋਂ ਵੀ ਫਾਸਟ ਨੈੱਟ ਚੱਲਦਾ ਮੈਂ ਆਖਿਆ ਉਹ ਇਹ ਤੇ ਅੱਗੇ ਹੀ ਨਹੀਂ ਸੀ ਮਾਣ ਰੂੜੀਆਂ ਤੇ ਬੈਠੇ ਆ ਵਿੱਚ ਸੁਰਤ ਫਸੀ ਪਈ ਹੈ ਇਦਾਂ ਹੀ ਬਸ ਸਾਰਾ ਦਿਨ ਸਾਰਾ ਟਿਕ ਟਿਕ ਟਿਕ ਟਿਕ ਮੈਂ ਕਹਿੰਦਾ ਮਾੜਾ ਨਹੀਂ ਵਰਤ ਲੋ ਸਾਹਮਣੇ ਬੈਠੀ ਮਾਂ ਨੂੰ ਵੀ ਤੇ ਵੇਖੋ ਮੁੰਡਿਓ ਮੇਰੇ ਵੀਰੋ ਸਾਹਮਣੇ ਮਾਂ ਬੈਠੀ ਉਹਦੇ ਨਾਲ ਵੀ ਗੱਲ ਕਰ ਲਿਆ ਕਰੋ ਸਾਰਾ ਦਿਨ ਇਹਦੇ 'ਚ ਨਾ ਵੜੇ ਰਹੋ ਸਾਹਮਣੇ ਘਰ ਵਾਲੀ ਬੈਠੀ ਹੈ ਤੇਰਾ ਪਰਿਵਾਰ ਬੈਠਾ ਹੈ ਤੇਰੇ ਬੱਚੇ ਬੈਠੇ ਆ ਤੂੰ ਸਾਰਾ ਟਾਈਮ ਇਹਨਾਂ ਨੂੰ ਲੱਗ ਗਿਆ ਤੇ ਸਾਰਾ ਸਾਰਾ ਟਾਈਮ ਤੇਰਾ ਇਹਦੇ ਤੇ ਲੰਘਣ ਲੱਗ ਗਿਆ ਚਾਰ ਚਾਰ ਘੰਟੇ ਗਲਤ ਹੈ ਅੱਧਾ ਘੰਟਾ ਚੱਲ ਦੁਨੀਆ ਦੀ ਖਬਰ ਸਾਰ ਲਿਆ ਕਰੋ ਅੱਧਾ ਘੰਟਾ ਵੇਖ ਲਓ ਟਾਈਮ ਰੱਖੋ ਵੀ 24 ਘੰਟਿਆਂ 'ਚ 15 ਮਿੰਟ ਸਵੇਰੇ 15 ਮਿੰਟ ਸ਼ਾਮ ਨੂੰ ਲੋੜ ਤੋਂ ਜਿਹੜੀ ਵੀ ਚੀਜ਼ ਵਧੇਗੀ ਨੁਕਸਾਨ ਕਰੇਗੀ ਭਾਈ ਆ ਫਸਲਾਂ ਚੀਰੀਆਂ ਲਾਓ ਚੀਰੀਆਂ ਦੇ ਵਿੱਚ ਤੁਸੀਂ ਪਾਣੀ ਪਾ ਦਿਓ ਬਹੁਤਾ ਇਹ ਬਹੁਤਾ ਪਾਣੀ ਬਿਲਕੁਲ ਮਾਰ ਦੇਗਾ ਇਹ ਚੀਜ਼ਾਂ ਮਾੜੀਆਂ ਨਹੀਂ ਵਰਤੋਂ ਗਲਤ ਹੋ ਰਹੀ ਹੈ ਵਿਦੇਸ਼ਾਂ ਦੇ ਵਿੱਚ ਇੰਨਾ ਬੁਰਾ ਹਾਲ ਹੈ ਮੈਨੂੰ ਘਰ ਵਾਲੀਆਂ ਕਹਿਣ ਬਾਬਾ ਜੀ ਇੰਨੀ ਦੁਖੀ ਆ ਸਵੇਰੇ ਜਦੋਂ ਇਹਨੇ ਮੂੰਹ ਨਹੀਂ ਧੋਣਾ ਇਹਨੇ ਚਾਹ ਨਹੀਂ ਪੀਣੀ ਨਿਤਨੇਮ ਇਹ ਛੱਡ ਗਿਆ ਨਿਤਨੇਮ ਨਹੀਂ ਕਰਦਾ ਪਾਠ ਨਹੀਂ ਕਰਦਾ ਦਰਬਾਰ 'ਚ ਨਹੀਂ ਬਹਿੰਦਾ ਜਾ ਕੇ ਉੱਠਣ ਸਾਰੀ ਬਸ ਫੋਨ ਲੈ ਕੇ ਬਹਿ ਜਾਂਦਾ ਤੇ ਏਡਾ ਵਿਗੜ ਗਿਆ ਕੰਮ ਕਹਿ ਦੇਣਾ ਚਲੋ ਕਹਿੰਦੇ ਬਾਥਰੂਮ 'ਚ ਵੜਦਾ ਹੈ ਉੱਥੇ ਵੀ ਫੋਨ ਲੈ ਜਾਂਦਾ ਅੱਗੇ ਕਹਿੰਦੇ 5 ਮਿੰਟ 'ਚ ਬਾਹਰ ਆ ਜਾਂਦਾ ਸੀ ਹੁਣ 2 ਘੰਟੇ ਬਾਥਰੂਮ 'ਚ ਲੈ ਇਹ ਫਲੱਸ਼ ਤੇ ਬੈਠਾ ਰਹਿੰਦਾ ਫੋਨ ਲੈ ਕੇ ਕਹਿੰਦਾ ਇਹ ਉੱਥੇ ਹੀ ਦੁਰ ਫਿਟੇ ਮੂੰਹ ਸਾਡਾ ਇਹ ਲਫ਼ਜ਼ ਮਾਫ ਕਰਨਾ ਇਹ ਲਫ਼ਜ਼ ਮੈਂ ਕਹਿ ਰਿਹਾ ਇਦਾਂ ਦੀਆਂ ਗੱਲਾਂ ਮੈਂ ਔਖਾ ਹੋ ਕੇ ਕਰ ਰਿਹਾ ਪਰ ਮੇਰੇ ਮਨ 'ਚ ਇਹ ਹੈ ਵੀ ਕਿਸੇ ਮੇਰੇ ਵੀਰ ਦੇ ਚੋਟ ਕਰੇ ਇਹ ਗੱਲ ਮੈਂ ਚਾਹੁੰਦਾ ਵੀ ਇਹ ਗੱਲ ਤੁਹਾਡੇ ਚੋਟ ਕਰੇ ਵੀ ਇਹਦੀ ਵਰਤੋਂ ਤੁਸੀਂ ਬੰਧਨ ਇਹਦਾ ਟਾਈਮ ਬਣਾਓ ਇਹਦਾ ਥੋੜਾ ਬਹੁਤ ਟਾਈਮ ਸੈੱਟ ਕਰ ਲਓ ਵੀ ਇੰਨਾ ਕੁ ਟਾਈਮ ਮੈਂ ਬਣਾਉਣਾ ਹੈ ਪਰ ਸਦਾ ਨਾ ਇਹਦੇ 'ਚ ਬਿਜੀ ਰਹੋ ਪਿਆਰਿਓ ਇੰਨਾ ਨਾ ਇਹਦੇ ਵਿੱਚ ਖੁੱਭੋ ਆਪਣਾ ਪਰਿਵਾਰ ਵੀ ਵੇਖੋ ਆਪਣੇ ਬੱਚੇ ਵੀ ਵੇਖੋ ਤੇ ਆਹ ਹਾਲਾਤ ਜਿਹੜੇ ਅੱਜ ਸਾਡੇ ਬਣੇ ਪਏ ਆ ਸਾਡੇ ਸਮਾਜ ਦੇ ਮੈਂ ਵੇਖ ਰਿਹਾ ਵੀ ਜੇ ਅੱਜ 17 ਚੜ੍ਹ ਰਿਹਾ 16 ਦੇ ਵਿੱਚ ਆਹ ਹਾਲ ਹੈ ਵੀ ਜਿੰਨੇ ਰਿਸ਼ਤੇ ਅੱਜ ਹੋ ਰਹੇ ਆ 70% ਵਿਆਹ ਟੁੱਟ ਰਹੇ ਆ 70% ਵਿਆਹ ਟੁੱਟ ਰਹੇ ਆ ਡਿਵੋਰਸ ਹੋ ਰਹੇ ਆ ਡਿਵੋਰਸ ਹੋ ਰਹੇ ਆ ਤਲਾਕ ਹੀ ਤਲਾਕ ਹੋਈ ਜਾਂਦੇ ਆ ਆਉਣ ਵਾਲੇ 5-7 ਸਾਲਾਂ 'ਚ ਕਿਆ ਬਣੇਗਾ ਕਿੱਧਰ ਤੁਰ ਪਏ ਆਪਾਂ ਕਿਹੜੇ ਪਾਸੇ ਜਾ ਰਹੇ ਹਾਂ ਅਸੀਂ ਕਿੱਦਾਂ ਦਾ ਸਮਾਜ ਸਿਰਜ ਰਹੇ ਹਾਂ ਸਾਡੇ ਸਤਿਗੁਰੂ ਨੇ ਇਦਾਂ ਦਾ ਬਣਾਇਆ ਸੀ ਸਾਨੂੰ ਬਾਣੀ ਪੜ੍ਹਨ ਵਾਲਾ ਪਤੀ ਹੋਵੇ ਬਾਣੀ ਪੜ੍ਹਨ ਵਾਲੀ ਪਤਨੀ ਹੋਵੇ ਦੋਵੇਂ ਜੀ ਇੱਕੋ ਜਿਹੇ ਆ ਸੋਚ ਇੱਕੋ ਹੈ ਮਤ ਇੱਕੋ ਹੈ ਇੱਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਏ ਸੋਏ ਵਿਚਾਰ ਇੱਕ ਹੋਣ ਦੋਨਾਂ ਦੇ ਸਿੱਖੀ ਹੋਵੇ ਦੋਵਾਂ ਦੇ ਪੱਲੇ ਸਿੱਖੀ ਹੋਵੇ ਪਿਆਰ ਇੱਕ ਦੂਜੇ ਨਾਲ ਪ੍ਰੇਮ ਹੋਵੇ ਤੂੰ ਵੀ ਬਾਣੀ ਪੜ੍ਹਦਾ ਮੈਂ ਵੀ ਬਾਣੀ ਪੜ੍ਹਦੀ ਹਾਂ ਦੋਵੇਂ ਇੱਕ ਦੂਜੇ ਨਾਲ ਪ੍ਰੇਮ ਹੋਵੇ ਵਿਚਾਲੇ ਦੋਨਾਂ ਦਾ ਵਿਚੋਲਾ ਕੌਣ ਹੈ ਗੁਰੂ ਦੋਨਾਂ ਦਾ ਵਿਚੋਲਾ ਗੁਰੂ ਹੈ ਉਹ ਵੀ ਬਾਣੀ ਪੜ੍ਹਦਾ ਉਹ ਵੀ ਬਾਣੀ ਪੜ੍ਹਦੀ ਹੈ ਉਹ ਵੀ ਸਹਿਜ ਪਾਠ ਕਰਦਾ ਉਹ ਵੀ ਸਹਿਜ ਪਾਠ ਕਰਦਾ ਅੱਜ ਤੁਹਾਡੇ ਵਿਚੋਲੇ ਐਕਟਰ ਤੇ ਐਕਟਰਨੀਆਂ ਨੇ ਤੁਹਾਡੇ ਐਕਟਰ ਵਿਚੋਲੇ ਹੈ ਐਕਟਰਨੀਆਂ ਵਿਚੋਲੀਆਂ ਨੇ ਤੁਹਾਡੀਆਂ ਬਣੀਆਂ ਹੋਈਆਂ ਤੇ ਉਹਨਾਂ ਦੇ ਤੇ ਆਪਣੇ ਟੁੱਟੀ ਜਾਂਦੇ ਆ ਤੁਹਾਡੇ ਫਿਰ ਕਿੱਥੋਂ ਵਸਾ ਦੇਣਗੇ ਬਹੁਤੇ ਐਕਟਰਾਂ ਦੇ ਟੁੱਟੀ ਜਾਂਦੇ ਆ ਤੁਸੀਂ ਪੜ੍ਹਦੇ ਹੋ ਅਖਬਾਰਾਂ ਰੋਜ਼ ਤੇ ਆ ਸਾਡੇ ਸਤਿਗੁਰੂ ਨੂੰ ਵਿਚੋਲਾ ਬਣਾਓ ਆਪਣਾ ਸਾਡੇ ਸਤਿਗੁਰੂ ਵਿਚੋਲੇ ਨੇ ਤੂੰ ਵੀ ਬਾਣੀ ਪੜਿਆ ਕਰ ਮੈਂ ਵੀ ਬਾਣੀ ਪੜਾਂਗਾ ਸਾਡੀ ਸੋਚ ਇੱਕੋ ਹੈ ਤੇਰੀ ਮਤ ਵੀ ਗੁਰੂ ਤੋਂ ਤੂੰ ਵੀ ਗੁਰੂ ਤੋਂ ਮਤ ਲੈਣੀ ਹੈ ਮੈਂ ਵੀ ਗੁਰੂ ਤੋਂ ਮਤ ਲੈਣੀ ਹੈ ਤੇਰਾ ਵੀ ਬਾਪੂ ਗਲਗੀਆਂ ਵਾਲਾ ਮੇਰਾ ਵੀ ਬਾਪੂ ਗਲਗੀਆਂ ਵਾਲਾ ਮਾਂ ਵੀ ਇੱਕ ਪਿਓ ਵੀ ਇੱਕ ਅੱਖੋਂ ਸਤਨਾਮ ਲੈ ਗੱਲ ਬਣ ਜੇ ਗੱਲ ਬਣ ਏਦਾਂ ਦਾ ਸਮਾਜ ਨਹੀਂ ਸੀ ਜੋ ਅੱਜ ਹਾਲਾਤ ਬਣੇ ਪਏ ਸਿਆਣੇ ਬਣੀ ਗੱਲ ਕੀ ਚੱਲਦੀ ਸੀ ਬਈ ਗਰਮ ਗਰਮ ਪ੍ਰਸ਼ਾਦਾ ਇੱਥੇ ਚੱਲੇ ਤੱਤੀ ਤੱਤੀ ਰੋਟੀ ਗਰਮ ਗਰਮ ਪ੍ਰਸ਼ਾਦਾ ਗਰਮ ਗਰਮ ਸਬਜ਼ੀ ਤੇ ਗਰਮ ਗਰਮ ਸਾਰਾ ਕੁਝ ਗਰਮ ਗਰਮ ਤੇ ਠੰਡੇ ਗਲਾਸ ਦਾ ਗਲਾਸ ਭਰ ਕੇ ਠੰਡੇ ਪਾਣੀ ਦਾ ਉੱਤੋਂ ਜਦੋਂ ਪਾਉਂਦੇ ਆ ਸਾਰਾ ਕੁਝ ਤੇ ਗਰਮ ਪਾਇਆ ਸੀ ਢਿੱਡ 'ਚ ਡਾਕਟਰ ਸਾਹਿਬ ਦੇ ਕਹਿਣ ਦਾ ਮਤਲਬ ਇਹ ਸੀ ਵੀ ਆਹ ਵੀ ਤੂੰ ਤੱਤਾ ਪਾਇਆ ਆਹ ਵੀ ਤੱਤਾ ਤੇ ਉੱਤੋਂ ਜਦੋਂ ਗਲਾਸ ਠੰਡੇ ਪਾਣੀ ਦਾ ਭਰ ਕੇ ਪਾ ਦੇਣਾ ਹੈ ਜਿਹੜਾ ਖਾਣਾ 15 ਮਿੰਟ ਵਿੱਚ ਪਚਣਾ ਸੀ ਉਹਨੂੰ 1.5 ਘੰਟਾ ਲੱਗ ਜਾਂਦਾ ਹੈ ਉਹ ਫਿਰ ਪਚਦਾ ਨਹੀਂ ਤਾਂ ਹੀ ਫਿਰ ਫੈਂਟ ਵਧੀ ਜਾਂਦੀ ਹੈ ਐਡੇ ਐਡੇ ਸਰੀਰ ਜਿਵੇਂ ਇਦਾਂ ਲੱਗਦਾ ਵੀ ਡਰੰਮ ਹੀ ਤੁਰਿਆ ਜਾਂਦਾ ਤੁਰਦਾ ਨਹੀਂ ਰਿੜਦਾ ਇਦਾਂ ਲੱਗਦਾ ਇੱਥੇ ਤੇ ਘੱਟ ਹੈ ਅਮਰੀਕਾ ਵਿੱਚ ਵੇਖਦੇ ਆ ਉਧਰਲੇ ਜਿਹੜੇ ਬੰਦੇ ਨੇ ਬਰਗਰ ਖਾ ਖਾ ਕੇ ਬਰਗਰਾਂ ਵਰਗੇ ਬਣੇ ਪਏ ਨੇ ਢਿੱਡ ਪਹਿਲਾਂ ਪਹੁੰਚ ਜਾਂਦਾ ਫਿਰ ਪਤਾ ਲੱਗ ਜਾਂਦਾ ਵੀ ਪਿੱਛੇ ਕਿਤੇ ਬੰਦਾ ਵੀ ਆ ਰਿਹਾ ਹੋਣਾ ਸੱਚੀ ਗੱਲ ਹੈ ਐਡੇ ਐਡੇ ਐਡਾ ਐਡਾ ਬੁਰਾ ਇਹ ਫਿਰ ਸਾਰਾ ਕੁਝ ਵਿਗੜਦਾ ਹੈ ਨਾ ਸਾਰਾ ਸਿਸਟਮ ਫਿਰ ਡਾਕਟਰਾਂ ਦੇ ਜਾਈ ਚੱਲੋ ਫਿਰ ਹਰ ਵੇਲੇ ਸੁੱਖ ਵੇਲੇ ਜਿਵੇਂ ਲਿਖਿਆ ਸੁੱਖ ਵੇਲੇ ਸਿਮਰਨ ਕਿਵੇਂ ਕਹਿੰਦੇ ਹੁੰਦੇ ਦੁੱਖ ਵੇਲੇ ਸੁੱਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਹਰ ਵੇਲੇ ਹਾਂ ਕਹਿੰਦੇ ਸੁੱਖ ਵੇਲੇ ਮਠਿਆਈਆਂ ਸੁੱਖ ਵੇਲੇ ਮਠਿਆਈਆਂ ਦੁੱਖ ਵੇਲੇ ਦੁਹਾਈਆਂ ਤੇ ਹਰ ਵੇਲੇ ਦਵਾਈਆਂ ਹੀ ਚੱਲਦੀਆਂ ਨੇ ਸਾਡੀ ਇਹਦਾ ਕਾਰਨ ਵੱਡਾ ਕੀ ਹੈ ਹੁਣ ਦਵਾਈਆਂ ਹੀ ਚੱਲਣਗੀਆਂ ਜਿਹਦੇ ਘਰ ਆਪਾਂ ਜੇ ਕੋਈ ਸਾਨੂੰ ਰਿਸ਼ਤੇਦਾਰੀ 'ਚ ਸੱਦਦਾ ਹੈ ਆਪਾਂ ਕਹਿੰਦੇ ਹਾਂ ਚੱਲ ਯਾਰ 500 ਦਾ ਸ਼ਗਨ ਪਾਉਣਾ ਹੈ ਤੇ ਫਿਰ ਉਹਨਾਂ ਖਾ ਦੇ ਲਓ ਫਿਰ ਇੰਨੇ ਪਕੌੜੇ ਵੀ ਟੀਸੀਆਂ ਲਾ ਲੈਂਦੇ ਨੇ ਲੋਕ ਉੱਤੇ ਤੱਕ ਭਰ ਕੇ ਪਲੇਟਾਂ ਐਡਾ ਐਡਾ ਇਹ ਨਹੀਂ ਪਤਾ ਵੀ ਮੈਨੂੰ ਤੰਗ ਇਹਨੇ ਕਿੰਨਾ ਕੁ ਕਰਨਾ ਅੰਦਰ ਜਾ ਇੰਨੇ ਤੇਜ਼ ਆਪਾਂ ਇਹ ਛੱਡੋ ਇਹ ਕਿਸੇ ਦਾ ਕੀ ਕਸੂਰ ਹੈ ਢਿੱਡ ਤੇ ਤੇਰਾ ਹੀ ਹੈ ਜੇ ਖਾਣਾ ਲੋਕਾਂ ਦਾ ਬਣਾਇਆ ਲੋਕਾਂ ਨੇ ਢਿੱਡ ਤੇ ਤੇਰਾ ਇਹਨੂੰ ਫੂਕਣਾ ਐਦਾਂ ਦਾ ਕੁਝ ਖਾ ਕੇ ਉਹ ਡਾਕਟਰ ਸਾਹਿਬ ਦੀ ਗੱਲ ਪੱਲੇ ਬੰਨਿਓ ਕਮਾਲ ਹੋ ਜਾਏਗੀ ਨਿਤਨੇਮ ਕਰਨ ਦਾ ਵੀ ਸਵਾਦ ਤਾਂ ਆਉਂਦਾ ਜੇ ਸਰੀਰ ਠੀਕ ਹੋਵੇ ਕਿਉਂ ਬਈ ਨਿਤਨੇਮ ਕਰਨ ਦਾ ਵੀ ਸਵਾਦ ਤਾਂ ਆਉਂਦਾ ਜੇ ਸਰੀਰ ਠੀਕ ਹੋਵੇ ਬਾਣੀ ਪੜ੍ਹਨ ਦਾ ਵੀ ਸਵਾਦ ਤਾਂ ਆਏਗਾ ਤੁਸੀਂ ਸਹੀ ਤੰਦਰੁਸਤ ਹੋਵੋ ਅੰਦਰੋਂ ਠੀਕ ਹੋਈਏ ਤਾਂ ਹੀ ਨਿਤਨੇਮ ਕਰਨ ਦਾ ਵੀ ਸਵਾਦ ਆਉਣਾ ਉਹਨਾਂ ਨੇ ਗੱਲ ਬਹੁਤ ਵਧੀਆ ਕਹੀ ਹੈ ਵੀ ਅੱਧਾ ਘੰਟਾ ਪਹਿਲਾਂ ਪਾਣੀ ਨਾ ਪੀਓ ਘੰਟਾ ਬਾਅਦ ਚ ਨਾ ਪੀਓ ਤੇਰੀ ਸਿਹਤ ਠੀਕ ਰਵੇ ਇੱਕ ਹੋਰ ਕਹਿੰਦੇ ਸੀ ਵੀ 40 ਜਿਹੜਾ 40 ਕਿਲੋ ਵੇਟ 40 ਕਿਲੋ ਵਜਨ ਹੈ ਜਿਹਦਾ ਉਹ 2 ਲੀਟਰ ਦਿਨ ਚ ਪਾਣੀ ਪੀਵੇ ਐਦਾਂ ਹੀ ਕਿਹਾ ਸੀ ਜਿਹੜਾ 60 ਕਿਲੋ ਵਜਨ ਹੈ ਉਹ 3 ਲੀਟਰ ਪਾਣੀ ਪੀਵੇ ਜਿਹਦਾ 80 ਕਿਲੋ ਵੇਟ ਹੈ ਉਹ 4 ਲੀਟਰ ਪੀਵੇ ਬਾਕੀ ਅੱਗੇ ਤੁਸੀਂ ਆਪੇ ਜੋੜੀ ਚੱਲੋ ਜਿਹਦਾ ਕੁਆਂਟਲ ਹੈ ਘੈਂਟ ਤੇਰੇ ਵਾਂਗੂ ਕੁਆਂਟਲ ਹੈ ਜਿਹਦਾ ਉਹ ਫਿਰ ਆਪਣਾ ਕਿੰਨੇ ਬਣ ਗਏ ਤੇਰੇ 5 ਲੀਟਰ ਉਹ 5 ਲੀਟਰ ਪੀ ਲਿਆ ਕਰੇ ਬਸ ਆਪੇ ਜੋੜ ਤੋੜ ਕਰੀ ਜਾ ਅੱਗੇ ਆਪੇ ਜਮਾ ਗੁਣਾ ਇੱਥੇ 1.5 ਕੁਆਂਟਲ ਦੇ ਵੀ ਹੈ ਬਹੁਤ ਕੰਮ ਵਧਿਆ ਹੀ ਪਿਆ ਇਹਨੂੰ ਠੀਕ ਕਰੋ ਬਸ ਸੈੱਟ ਕਰੋ ਆਪਣੇ ਆਪ ਨੂੰ ਦੇਖੋ ਚਲੋ ਆਪਾਂ ਹੱਸ ਖੇਡ ਕੇ ਗੱਲ ਕਰ ਲੈਂਦੇ ਹਾਂ ਪਰ ਗੱਲ ਸੱਚੀ ਪਤੇ ਦੀ ਡਾਕਟਰ ਨੇ ਗੱਲ ਬਹੁਤ ਸੋਹਣੀ ਕਹੀ ਮੈਂ ਤਾਂ ਪ੍ਰੋੜਤਾ ਕਰਤੀ ਡਾਕਟਰ ਸਾਹਿਬ ਦੀ ਵੀ ਕਈ ਵਾਰੀ ਮੇਰੀ ਗੱਲ ਕਹੀ ਨੂੰ ਕਹਿਣਗੇ ਵੀ ਚੱਲ ਠੀਕ ਹੈ ਇਹਨਾਂ ਨੇ ਕਿਹਾ ਤੇ ਠੀਕ ਹੀ ਹੋਣੀ ਤਾਂ ਮੈਂ ਬੇਨਤੀ ਕਰਦਾ ਵੀ ਮੰਨ ਲਓ ਇਹ ਗੱਲਾਂ ਸਾਡੇ ਕੰਮ ਆਉਣ ਵਾਲੀਆਂ ਇਹ ਡਾਕਟਰਾਂ ਦੀਆਂ ਗੱਲਾਂ ਬਹੁਤ ਸੋਹਣੀਆਂ ਸੋ ਪੰਜ ਪਿਆਰੇ ਮੇਰਾ ਖਿਆਲ ਆ ਰਹੇ ਨੇ ਤੇ ਆਪਾਂ ਉਹਨਾਂ ਦਾ ਸਤਿਕਾਰ ਕਰੀਏ ਪਹਿਲਾਂ ਜੀ ਆਇਆਂ ਨੂੰ ਕਹੀਏ ਸੰਗਤ ਨੇ ਜੀ ਆਇਆਂ ਨੂੰ ਕਹੀਏ ਪੰਜ ਪਿਆਰਿਆਂ ਨੂੰ ਸਾਰੀ ਸੰਗਤ ਨੇ ਟਿਕੇ ਰਹਿਣਾ ਉੱਠਣਾ ਨਹੀਂ ਬਈ ਟਿਕੇ ਰਹਿਣਾ ਸਾਰਿਆਂ ਨੇ ਆਪੋ ਆਪਣੀ ਜਗ੍ਹਾ ਪੰਜ ਪਿਆਰਿਆਂ ਨੂੰ ਜੀ ਆਇਆਂ ਕਹੀਏ ਜਿਹੜੇ ਅੰਮ੍ਰਿਤਧਾਰੀ ਬਣ ਕੇ ਆਏ ਜਿਹੜੇ ਗੁਰੂ ਵਾਲੇ ਬਣੇ ਲੜ ਲੱਗਿਆ ਗੁਰੂ ਜੀ ਤੇਰੇ ਸੱਚੇ ਗਿਆਨ ਦੇ ਲੜ ਲੱਗ ਜਾਓ ਭਾਈ ਬੱਲੇ ਨਾਲ ਲਾਈ ਰੱਖੇ ਲੜ ਲੱਗਿਆ ਗੁਰੂ ਜੀ ਤੇਰੇ ਬੱਲੇ ਨਾਲ ਲਾਈ ਬੱਲੇ ਨਾਲ ਲਾਈ ਰੱਖੇ ਲੜ ਲੱਗਿਆ ਗੱਜ ਕੇ ਗੱਜ ਕੇ ਬੱਲੇ ਨਾਲ ਲਾਈ ਲੱਗਿਆ ਗੁਰੂ ਜੀ ਤੇਰੇ ਬੱਲੇ ਨਾਲ ਲਾਈ ਲੜ ਲੱਗਿਆ ਗੁਰੂ ਜੀ ਤੇਰੇ ਬੱਲੇ ਨਾਲ ਲਾਈ ਰੱਖਿਓ ਬੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਬੱਲੇ ਨਾਲ ਲਾਈ ਰੱਖਿਓ ਪੜੋ ਪੜੋ ਪੜੋ ਪੜੋ ਤੇਰੇ ਬੱਲੇ ਨਾਲ ਲਾਈ ਰੱਖਿਓ ਜੀ ਆਇਆ ਜੀ ਆਇਆ ਜੀ ਆਇਆ ਜੀ ਆਇਆ ਜੀ ਆਇਆ ਜੀ ਆਇਆ ਜੀ ਆਇਆ ਜੀ ਆਇਆ ਜੀ ਆਇਆ ਜੀ ਆਇਆ ਜੀ ਆਇਆ ਜੀ ਆਇਆ ਜੀ ਆਇਆ ਆਇਆ ਜੀ ਆਇਆ ਸਾਹਿਬ ਕੌਰ ਦੇ ਜਾਇਆ ਨੂੰ ਮਾਤਾ ਸਾਹਿਬ ਕੌਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਜੀ ਆਇਆ ਨੂੰ ਜੀ ਆਇਆ ਮਾਤਾ ਸਾਹਿਬ ਕੌਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਜੀ ਆਇਆ ਨੂੰ ਜੀ ਆਇਆ ਮਾਤਾ ਸਾਹਿਬ ਕੌਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਜੀ ਆਇਆ ਗੁਰੂ ਸਾਹਿਬ ਜੀ ਦੀ ਮਿਹਰ ਨਾਲ 456 ਪੁਰਾਣੀ ਗੁਰੂ ਵਾਲੇ ਬਣੇ 456 ਪੁਰਾਣੀ ਗੁਰੂ ਵਾਲੇ ਬਣੇ ਆ ਬਈ ਜਕਾਰੇ ਲੱਗਣ ਦੋਵੇਂ ਦੋਵੇਂ ਬਾਹਾਂ ਖੜੀਆਂ ਹੀ ਰੱਖਿਓ ਸੰਗਿਓ ਨਾ ਬਈ ਸਿੱਧੀਆਂ ਬਾਹਾਂ ਜਿਨ੍ਹਾਂ ਨੂੰ ਖੁਸ਼ੀ ਹੈ ਚਾਏ ਜੀ ਜਿਨ੍ਹਾਂ ਨੂੰ ਭੋਲੇ ਸੋ ਨਿਹਾਲ ਭੋਲੇ ਸੋ ਨਿਹਾਲ ਰਾਜ ਕਰੇਗਾ ਰਾਜ ਕਰੇਗਾ ਕਿਰਪਾ ਕੀਤੀ ਹੈ ਜਿਹੜੇ ਜਿਹੜੇ ਗੁਰੂ ਵਾਲੇ ਬਣ ਗਏ ਸਿੰਘ ਸੱਜ ਗਏ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਬਸ ਜੇ ਤੁਰੇ ਤੇ ਤੁਰੇ ਰਹਿਣਾ ਭਾਈ ਜੋ ਗੁਰੂ ਸਾਹਿਬ ਕਹਿਣ ਉਹਨੂੰ ਪੱਲੇ ਬੰਨ੍ਹ ਕੇ ਰੱਖਣਾ ਪੱਲੇ ਬੰਨ੍ਹ ਕੇ ਰੱਖਣਾ ਚੜ੍ਹਦੀ ਕਲਾ ਵਾਲੇ ਜੀਵਨ ਬਣਾ ਕੇ ਰੱਖਿਓ ਤੇ ਆਪਣੀ ਜ਼ਿੰਦਗੀ ਵਿੱਚ ਪੰਜ ਪੰਜ ਸੱਤ ਸੱਤ ਨੂੰ ਹੋਰ ਪ੍ਰੇਰੋ ਵੱਧ ਤੋਂ ਵੱਧ ਸੰਗਤ ਨੂੰ ਪ੍ਰੇਰੋ ਵੀ ਆਓ ਭਾਈ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਵੇਖੋ ਪੜ੍ਹ ਕੇ ਸਾਡੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੀ ਹੈ ਡਾਕਟਰ ਸਾਹਿਬ ਨੂੰ ਕਹੋ ਡਾਕਟਰ ਸਾਹਿਬ ਕਿਰਪਾ ਕਰ ਦਿਓ ਡਾਕਟਰ ਸਾਹਿਬ ਨੇ ਕਹਿਣਾ ਕਰਤੀ ਕਿਰਪਾ ਲੈ ਫੜ ਦਵਾਈ ਆ ਦਵਾਈ ਖਾਣੀ ਪੈਣੀ ਹੈ ਪਰਹੇਜ਼ ਰੱਖਣੇ ਪੈਣਗੇ 15 ਦਿਨਾਂ ਬਾਅਦ ਫਿਰ ਜਾਈ ਡਾਕਟਰ ਸਾਹਿਬ ਕਿਰਪਾ ਕਰ ਦਿਓ ਉਹ ਕਹੇਗਾ ਕੀਤੀ ਸੀ ਦਵਾਈ ਖਾਧੀ ਸੀ ਦਵਾਈ ਤੇ ਮੈਂ ਖਾਧੀ ਕਿੱਥੇ ਪਈ ਹੈ ਕਹਿੰਦੇ ਸਾਂਭ ਕੇ ਰੱਖੀ ਹੈ ਉਹ ਕਹੇਗਾ ਕਿਰਪਾ ਉਹਦੇ ਵਿੱਚ ਹੀ ਹੈ ਤੂੰ ਦਵਾਈ ਖਾ ਲੈ ਤੰਦਰੁਸਤ ਹੋ ਜਾਏਗਾ ਤੰਦਰੁਸਤੀ ਤੇਰੇ ਅੰਦਰ ਹੀ ਸੀ ਤੂੰ ਦਵਾਈ ਨਹੀਂ ਖਾਧੀ ਸਾਡੇ ਸਤਿਗੁਰੂ ਸਾਡੇ ਤੇ ਕਿਰਪਾ ਕਰਕੇ ਗਏ ਆ ਗੁਰੂ ਗ੍ਰੰਥ ਸਾਹਿਬ ਜੀ ਆ ਕਿਰਪਾ ਹੀ ਹੈ ਸਾਰੀ ਆ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਪਰਮਾਤਮਾ ਦੀ ਕਿਰਪਾ ਹੈ ਤੇ ਜੇ ਅਸੀਂ ਕਿਰਪਾ ਨੂੰ ਸਾਂਭਿਆ ਹੀ ਨਹੀਂ ਜੇ ਗੁਰਬਾਣੀ ਪੜ੍ਹੀ ਨਹੀਂ ਗੁਰਬਾਣੀ ਤੇ ਚੱਲੇ ਨਹੀਂ ਫਿਰ ਡਾਕਟਰ ਦਾ ਕੀ ਕਸੂਰ ਹੈ ਡਾਕਟਰ ਨੇ ਤੇ ਕਿਰਪਾ ਕਰ ਦਿੱਤੀ ਸੀ ਦਵਾਈ ਤੇ ਦਿੱਤੀ ਪਈ ਹੈ ਕਿਰਪਾ ਤੇ ਕੀਤੀ ਹੀ ਹੋਈ ਹੈ ਆਪਣੇ ਸਾਰਿਆਂ ਉੱਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਿਲ ਗਏ ਆ ਪਈ ਹੈ ਕਿਰਪਾ ਹੁਣ ਬਸ ਚੁੱਕੋ ਪੜੋ ਇਹ ਦਵਾਈ ਨੂੰ ਖਾਓ, ਦਵਾਈ ਨੂੰ ਵਰਤੋ, ਪ੍ਰਹੇਜ ਰੱਖੋ, ਗੱਲ ਬਣ ਜੇ। ਇਸ ਕਰਕੇ ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ ਗੁਰਬਾਣੀ ਦੇ ਲੜ ਲੱਗਿਓ, ਗੁਰਬਾਣੀ ਗੁਰਬਾਣੀ ਪੜ੍ਹਦੇ ਰਹਿਣਾ, ਆਪ ਸਮਝਣਾ ਗੁਰਬਾਣੀ ਨੂੰ। ਜ਼ਿੰਦਗੀ ਵਿੱਚ ਅਕਲ ਮੰਗਣੀ ਹੈ ਸੱਚੇ ਪਾਤਸ਼ਾਹ, ਸਾਨੂੰ ਅਕਲ ਦਿਓ, ਸਾਨੂੰ ਜਿਉਣ ਦਾ ਚੱਜ ਦਿਓ, ਆਪਾਂ ਸੋਹਣੇ ਹੀ ਇਹਦੇ ਨਾਲ ਲੱਗਾਂਗੇ। ਇੱਧਰ ਧਿਆਨ ਦਿਓ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਮੱਛਰ ਜ਼ਿਆਦਾ ਹੋ ਗਿਆ ਬਹੁਤਾ ਹੀ, ਪਰ ਚਲੋ ਕੋਈ ਨੀ, ਆਓ ਆਪਾਂ ਧਿਆਨ ਹੀ ਰੱਖੀਏ, ਕੋਈ ਨੀ, ਤੰਗ ਹੀ ਕਰਦੇ ਨੇ ਸਾਰੇ। ਬਾਬਿਆਂ ਨੇ ਨਾ ਸ਼ਰਾਫ ਦੇ ਦਿੱਤਾ ਹੋਊ, ਚਲੋ ਹੁਣ ਆਓ ਫਿਰ ਆਪਾਂ ਇਹਨੂੰ ਭੁਲਾਣਾ ਹੀ ਪੈਣਾ ਆਪਾਂ ਨੂੰ ਤਾਂ ਹੀ। ਮੇਰੇ ਕੋਲ ਤੇ ਜ਼ਿਆਦਾ ਹੀ ਹੈ, ਬਹੁਤਾ ਹੀ ਹੈ, ਲਾਈਟਾਂ ਪੈਂਦੀਆਂ ਨਾ ਸਿੱਧੀਆਂ, ਸਟੇਜ ਤੇ ਜ਼ਿਆਦਾ ਹੈ। ਪਰ ਚਲੋ ਕੋਈ ਨੀ, ਹੁਣ ਆਪਾਂ ਧਿਆਨ ਹੀ ਰੱਖੀਏ, ਇਕਾਗਰਤਾ ਹੀ ਰੱਖਿਓ, ਬਸ ਹੁਣ ਥੋੜ੍ਹਾ ਚਿਰ ਬਣਾ ਕੇ ਰੱਖਿਓ, ਮਨ ਜੋੜ ਕੇ ਰੱਖਿਓ। ਗੁਰਬਾਣੀ ਪੜ੍ਹ ਕੇ ਅਸੀਂ ਸੋਹਣੇ ਬਣਨਾ। ਹੁਣ ਕੋਈ ਬੰਦਾ ਕੱਪੜੇ ਸੋਹਣੇ ਪਾ ਲਵੇ, ਸਾਨੂੰ ਕੀ ਲੱਗਦਾ ਹੈ ਵੀ ਬੰਦਾ ਕੱਪੜਿਆਂ ਨਾਲ ਸੋਹਣਾ ਲੱਗਦਾ? ਸਾਨੂੰ ਕੀ ਲੱਗਦਾ ਹੈ ਬੰਦਾ ਬ੍ਰੈਂਡਡ ਜੁੱਤੇ ਪਾ ਕੇ ਸੋਹਣਾ ਲੱਗਦਾ ਹੈ? ਸਾਨੂੰ ਇਹ ਲੱਗਦਾ ਹੈ ਵੀ ਬੰਦਾ ਕੱਪੜਿਆਂ ਨਾਲ ਸੋਹਣੀਆਂ ਪੈਂਟਾਂ ਪਾ ਕੇ, ਸੋਹਣੀਆਂ ਸ਼ਰਟਾਂ ਪਾ ਕੇ ਮੇਰੇ ਵਰਗਾ ਸੋਚਦਾ ਹੈ, ਸੋਹਣਾ ਚੋਲਾ ਪਾ ਕੇ ਮੈਂ ਸੋਹਣਾ ਲੱਗਦਾ, ਦਸਤਾਰ ਬੰਨ ਕੇ ਮੈਂ ਸੋਹਣਾ ਲੱਗਦਾ? ਪਰ ਇਹ ਸਾਨੂੰ ਭੁਲੇਖਾ ਹੈ। ਕਿਵੇਂ ਭੁਲੇਖਾ ਹੈ? ਹੁਣ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣੋ। ਕਿਸੇ ਬੰਦੇ ਨੇ ਡਿਊਟੀ ਜਾਣਾ, ਦਫ਼ਤਰ 'ਚ ਜਾਣਾ, ਚੰਗੇ ਵਧੀਆ ਅਹੁਦੇ ਤੇ ਹੈ, ਲਾਲ ਬੱਤੀ ਵਾਲੀ ਗੱਡੀ 'ਚ ਬਹਿ ਕੇ ਚੱਲਿਆ, ਨੌਕਰ ਨੇ ਟਾਕੀ ਖੋਲ੍ਹੀ, ਨੌਕਰ ਨੇ ਆ ਕੇ ਇੱਦਾਂ ਦਰਵਾਜ਼ਾ ਖੋਲ੍ਹਿਆ, ਲਓ ਜੀ ਬੈਠੋ, ਉਹਨੇ ਪੈਂਟ ਕੋਟ ਪਾਇਆ ਮੈਂ ਸੋਹਣਾ ਲੱਗਾਂ, ਟਾਈ ਲਾਈ ਮੈਂ ਸੋਹਣਾ ਲੱਗਾਂ, ਸੋਹਣੇ ਬੂਟ ਪਾਏ ਮੈਂ ਸੋਹਣਾ ਲੱਗਾਂ। ਤੇ ਧਿਆਨ ਨਾਲ ਸੁਣਨਾ, ਦਫ਼ਤਰ 'ਚ ਗਿਆ, ਦਫ਼ਤਰ ਦੇ ਵਿੱਚ ਬਹਿ ਗਿਆ, ਪਰਫਿਊਮ ਛਿੜਕਿਆ, ਪਾਊਡਰ ਵੀ ਛਿੜਕਿਆ ਗਲੇ ਦੇ ਵਿੱਚ, ਕਿਉਂ ਛਿੜਕਿਆ? ਮੈਂ ਸੋਹਣਾ ਲੱਗਾਂ, ਸਾਰਾ ਕੁਝ ਤਾਂ ਕਰਕੇ ਆ ਮੈਂ ਸੋਹਣਾ ਲੱਗਾਂ। ਤੇ ਬਹਿਣ ਸਾਰੀ ਜਿਹੜਾ ਬੰਦਾ ਵੀ ਉਹਦੇ ਕੋਲ ਆਇਆ ਕੋਈ ਕੰਮ ਕਰਾਉਣ, ਵੀ ਸਾਡਾ ਜੀ ਕੰਮ ਕਰ ਦਿਓ, ਆ ਸਾਡਾ ਕੰਮ ਕਰ ਦਿਓ, ਤੇ 300 ਦਿਹਾੜੀ, 300 ਵਾਲਾ ਬੰਦਾ ਹੈ ਜੀ ਦਿਹਾੜੀਦਾਰ, 300 ਵਾਲਾ ਹੈ ਵਧੀਆ ਅਹੁਦੇ ਵਾਲਾ ਬੰਦਾ, ਜਿਹੜਾ 50,000 ਤਨਖਾਹ ਲੈਂਦਾ ਮਹੀਨੇ ਦੀ, 50,000 ਵਾਲਾ। ਇੱਥੇ ਇੱਕ ਦਿਹਾੜੀਦਾਰ ਬੰਦੇ ਨੇ ਮੈਨੂੰ ਇਹ ਗੱਲ ਦੱਸੀ ਸੀ, ਕਹਿੰਦਾ ਮੈਂ ਮਾਫ਼ ਕਰਨਾ ਸਾਰੇ ਪਟਵਾਰੀ ਇੱਕੋ ਜਿਹੇ ਨਹੀਂ ਹੋਣੇ, ਕਹਿੰਦਾ ਸਾਈਨ ਕਰਾਉਣੇ ਨੇ। ਤੇ ਪਟਵਾਰੀ ਕਹਿੰਦਾ, ਇੱਕ ਬੰਦੇ ਨੇ ਮੈਨੂੰ ਦੱਸਿਆ, ਪਟਵਾਰੀ ਕਹਿੰਦਾ 10,000 ਦੇ ਜਾ, ਸਾਈਨ ਕਰਾ ਲੈ, ਅਗਲੇ ਦਾ ਹੀ ਕੰਮ ਹੈ ਪਰ 10,000 ਦੇ ਜਾ, ਕਹਿੰਦੇ 10,000 ਦੇ ਦੇ, ਸਾਈਨ ਕਰਾ ਲੈ, ਮਾੜਾ ਜਿਹਾ ਕੰਮ ਕਰਾਉਣਾ। ਹੁਣ 300 ਰੁਪਈਆ ਬੰਦਾ ਦਿਹਾੜੀ ਕਮਾਉਂਦਾ ਹੈ, ਤੇ 300 ਵਾਲੇ ਤੋਂ ਵੀ ਜਿਹੜਾ ਬੰਦਾ ਕਹਿੰਦਾ ਵੀ ਕੁਝ ਚਾਹ ਪਾਣੀ ਪਿਆ ਜਾ, ਚਾਹ ਪਾਣੀ 9 ਵਜੇ ਦਾ ਬਹਿੰਦਾ ਹੈ ਤੇ ਸ਼ਾਮ ਦੇ 4 ਵਜੇ ਤੱਕ ਚਾਹ ਪਾਣੀ, ਚਾਹ ਪਾਣੀ, ਚਾਹ ਪਾਣੀ ਕਰਦਾ ਰਹਿੰਦਾ ਹੈ, ਪੜ੍ਹਿਆ ਲਿਖਿਆ ਬੰਦਾ ਹੈ, ਲਾਲ ਬੱਤੀ ਵਾਲੀ ਗੱਡੀ 'ਚ ਬੈਠਾ ਹੈ, ਨੌਕਰ ਚਾਕਰ ਆਲੇ ਦੁਆਲੇ ਨੇ, ਨੌਕਰ ਇਹਦੇ ਆਲੇ ਦੁਆਲੇ ਫਿਰਦੇ ਨੇ। ਪਰ ਜਦੋਂ ਉਹ ਬੰਦਾ ਬਾਹਰ ਨਿਕਲੇਗਾ ਜਿਹਦੇ ਤੋਂ ਇਹਨੇ ਪੈਸੇ ਮੰਗੇ ਹੈ, ਲਾਲਚੀ ਬੰਦਾ ਪੈਸੇ ਮੰਗੇ ਨੇ ਜਿਹਦੇ ਤੋਂ ਚਾਹ ਪਾਣੀ ਮੰਗਦਾ ਹੈ, ਉਹ ਹੁਣ ਜਦੋਂ ਬਾਹਰ ਨਿਕਲਿਆ, ਬਾਹਰ ਨਿਕਲਿਆ, ਉਹ ਬੰਦੇ ਨੂੰ ਪੁੱਛਿਆ ਵੀ ਕਿਵੇਂ ਦਾ ਬੰਦਾ ਹੈ, ਉਹਨਾਂ ਨੇ ਪੁੱਛਣਾ ਵੀ ਬੰਦਾ ਕਿਵੇਂ ਦਾ ਹੈ ਜਿਹਦੇ ਕੋਲੋਂ ਕੰਮ ਕਰਾਉਣ ਗਿਆ ਸੀ, ਕਿਵੇਂ ਦਾ ਬੰਦਾ ਹੈ? ਹੁਣ ਸੁਣਿਓ, ਉਹਨੇ ਪੈਂਟ ਕੋਟ ਕਿਉਂ ਪਾਇਆ ਸੀ ਵੀ ਮੈਂ ਬੋਲੋ ਸੋਹਣਾ ਲੱਗਾਂ, ਟਾਈ ਕਿਉਂ ਲਾਈ ਸੀ ਵੀ ਮੈਂ, ਬ੍ਰੈਂਡਡ ਜੁੱਤੇ ਕਿਉਂ ਪਾਏ ਸੀ ਵੀ ਮੈਂ? ਪਰ ਜਦੋਂ ਬਾਹਰ ਗਿਆ, ਜਿਹੜਾ ਬੰਦਾ ਜਿਹਦਾ ਕੰਮ ਨਹੀਂ ਕੀਤਾ 10,000 ਮੰਗਦਾ ਹੈ, ਉਹ ਬਾਹਰ ਜਾ ਕੇ ਪੁੱਛਦੇ ਕਿਵੇਂ ਦਾ ਬੰਦਾ ਹੈ? ਕਹਿੰਦੇ ਬੜਾ ਗੰਦਾ ਬੰਦਾ ਹੈ। ਬਾਹਰ ਜਾ ਕੇ ਉਹਨੇ ਲੋਕਾਂ ਨੂੰ ਕੀ ਕਹਿਣਾ ਭਲਾ, ਵੀ ਗੰਦਾ ਬੰਦਾ, ਉਹ ਬਹੁਤ ਗੰਦਾ ਬੰਦਾ, ਉਹ ਪੈਂਟ ਕੋਟ ਪਾਈ ਫਿਰਦਾ ਮੈਂ ਸੋਹਣਾ ਲੱਗਾ। ਦੱਸੋ ਫਿਰ ਪੈਂਟ ਕੋਟ ਸੋਹਣਾ ਬਣਾ ਸਕਦਾ? ਉਹਦੀ ਲਾਲ ਬੱਤੀ ਸੋਹਣਾ ਬਣਾ ਦੂ ਉਹਨੂੰ? ਆ ਮੰਤਰੀਆਂ ਦੀਆਂ ਲਾਲ ਬੱਤੀਆਂ ਸੋਹਣਾ ਬਣਾ ਦੇਣਗੀਆਂ ਇਹਨਾਂ ਨੂੰ? ਨਾ, ਆਪਾਂ ਸਾਰੇ ਕਹਿੰਦੇ ਵੀ ਬੜੇ ਗੰਦੇ ਬੰਦੇ ਨੇ, ਲੈ ਬਣ ਗਏ ਸੋਹਣੇ। ਹਾਂ, ਜਿਹੜਾ ਬੰਦਾ ਕੰਮ ਸੋਹਣਾ ਕਰੇ ਵੀ ਅਗਲਾ ਦਫ਼ਤਰ 'ਚ ਜਾਵੇ ਤੇ ਅਗਲਾ ਕਹੇ ਚੱਲ ਤੇਰਾ ਕੰਮ ਤੇ ਕਰਦੇ ਆ, ਪਹਿਲਾਂ ਚਾਹ ਪੀ, ਤੈਨੂੰ ਚਾਹ ਪੀ, ਆਇਆ ਤੂੰ ਮੇਰੇ ਕੋਲ, ਲੈ ਵੀ ਚਾਹ ਪੀ, ਚਾਹ ਪਿਆਈ ਅਗਲੇ ਨੇ, ਚੱਲ ਫੇਰ ਕੀ ਆ 5-700 ਮਹੀਨੇ ਦਾ ਬਣ ਜਾਏਗਾ ਇੱਥੇ ਚਾਹ ਚਾਹ ਦਾ ਕੱਪ ਪੀ ਕੰਮ ਅੱਧੀ ਜਵਾਨ ਤੇ ਕਰਦਾ ਹੈ ਪੈਰੀ ਪਾਈ ਫਿਰਦਾ ਚੱਪਲ ਕੈਂਚੀ ਚੱਪਲ ਪਾਈ ਹੋਈ ਹੈ ਸ਼ਰਟ ਵੀ ਕੋਈ ਹੈ ਰੋਜ਼ ਹੀ ਪਾ ਕੇ ਆ ਜਾਂਦਾ ਹੈ ਰੋਜ਼ ਹੀ ਕਪ੍ਰੈਸ ਵੀ ਨਹੀਂ ਕੀਤੀ ਹੋਈ ਵਾਲ ਵੀ ਖਿਲਰੇ ਜੀ ਪਏ ਐ ਤੇ ਜਦੋਂ ਕੁਰਸੀ ਤੇ ਬੈਠਾ ਕੰਮ ਕਰਦਾ ਹੈ ਤੇ ਬਾਹਰ ਨਿਕਲ ਗਿਆ ਕਹਿੰਦਾ ਕਿਵੇਂ ਬੰਦਾ ਬਹੁਤ ਚੰਗਾ ਬੰਦਾ ਬਹੁਤ ਚੰਗਾ ਲੈ ਵੇਖ ਲਓ ਬ੍ਰਾਂਡ ਕੋਈ ਪਾਇਆ ਨਹੀਂ ਸਾਰਿਆਂ ਨਾਲੋਂ ਚੰਗਾ ਹੈ ਤੇ ਜਿਹੜਾ ਬ੍ਰਾਂਡ ਪਾਈ ਫਿਰਦਾ ਹੈ ਅਕਲ ਨਹੀਂ ਜਿੰਨੇ ਲਈ ਕਹਿੰਦੇ ਬੜਾ ਗੰਦਾ ਬੰਦਾ ਫਿਰ ਅਕਲ ਅਕਲ ਅਕਲ ਨਾਲ ਬੰਦਾ ਸੋਹਣਾ ਬਣਦਾ ਹੈ ਸਾਨੂੰ ਸਾਰਿਆਂ ਨੂੰ ਲੇਖਾ ਹੈ ਵੀ ਬ੍ਰਾਂਡਡ ਬ੍ਰਾਂਡ ਪਾ ਕੇ ਸੋਹਣੇ ਲੱਗਦੇ ਆ ਆਪਾਂ ਸਾਰਿਆਂ ਨੂੰ ਭੁਲੇਖਾ ਹੈ ਨੌਜਵਾਨ ਵੀਰੋ ਬ੍ਰਾਂਡ ਪਾਓ ਕੋਈ ਮਾੜੀ ਗੱਲ ਨਹੀਂ ਪਾ ਲਿਆ ਕਰੋ ਕੋਈ ਮਾੜੀ ਗੱਲ ਨਹੀਂ ਪਰ ਸੁਭਾਅ ਸੋਹਣੇ ਬਣਾਇਓ ਹੈਲਪ ਕਰਿਓ ਲੋਕਾਂ ਦੀ ਮੇਰੇ ਨੌਜਵਾਨ ਵੀਰੋ ਸਾਰੇ ਪੜ੍ਹ ਲਿਖ ਕੇ ਚੰਗੇ ਅਹੁਦਿਆਂ ਤੇ ਚਲੇ ਜਾਓ ਵਿਦੇਸ਼ਾਂ 'ਚ ਜਾਓ ਪਰ ਕਿਸੇ ਲੋੜਵੰਦ ਦੀ ਹੈਲਪ ਕਰਿਓ ਤੁਹਾਨੂੰ ਤਾਂ ਲੋਕਾਂ ਨੇ ਕਹਿਣਾ ਬੰਦਾ ਬਹੁਤ ਚੰਗਾ ਬਹੁਤ ਬੰਦਾ ਚੰਗਾ ਤਾਂ ਲੋਕਾਂ ਨੇ ਕਹਿਣਾ ਬੰਦਾ ਬਹੁਤ ਚੰਗਾ ਹੈ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਜਿਹੜੇ ਸੰਗਤ ਚ ਆ ਕੇ ਬਹਿੰਦੇ ਆ ਅਕਲ ਲੈ ਲਈ ਜਿਹਨੇ ਉਹਨੇ ਸੋਹਣਾ ਲੱਗਣਾ ਸੋਹਣਾ ਨਹੀਂ ਤੇ ਵੱਡੇ ਤੋਂ ਵੱਡੇ ਅਹੁਦੇ ਤੇ ਚੱਲਿਆ ਜਾ ਲੋਕਾਂ ਨੇ ਤੈਨੂੰ ਸੋਹਣਾ ਨਹੀਂ ਕਹਿਣਾ ਨਾ ਲੋਕੀ ਸੋਹਣਾ ਨਹੀਂ ਮੰਨਦੇ ਦਿਲਾਂ ਤੇ ਰਾਜ ਕਰੋ ਦਿਲਾਂ ਤੇ ਬਾਹਰ ਤੇ ਰਾਜ ਬਥੇਰਿਆਂ ਨੇ ਕੀਤੇ ਐ ਪਰ ਦਿਲਾਂ ਤੇ ਰਾਜ ਕੋਈ ਕੋਈ ਕਰ ਸਕਦਾ ਹੁੰਦਾ ਦਿਲਾਂ ਤੇ ਉਹ ਬੰਦਾ ਜਿਹੜਾ ਸੱਚ ਤੇ ਚੱਲਦਾ ਹੈ ਸਹੀ ਚੱਲਦਾ ਹੈ ਇਮਾਨਦਾਰ ਹੈ ਜਿਹੜਾ ਬੰਦਾ ਦਿਲਾਂ ਤੇ ਰਾਜ ਕਰਦਾ ਉਹ ਇਸ ਕਰਕੇ ਗੁਰੂ ਸੋਹਣਾ ਬਣਾ ਸਕਦਾ ਦੁਨੀਆ ਦਾ ਕੋਈ ਬ੍ਰਾਂਡ ਸੋਹਣਾ ਨਹੀਂ ਜੀ ਬਣਾ ਸਕਦਾ ਗੁਰੂ ਤੈਨੂੰ ਨਮੂਨੇ ਦਾ ਬਣਾਏਗਾ ਨਮੂਨੇ ਦਾ ਫਿਰ ਉਹੀ ਗੱਲ ਕਹਾਂ ਵੀ ਚੀਜ਼ ਬਣਾ ਦੇਗਾ ਨਤੀਜਿਆਂ ਚੀਜ਼ ਕਰੇ ਮੇਰਾ ਗੁਰੂ ਤੈਨੂੰ ਇੱਕ ਚੀਜ਼ ਬਣਾ ਦੇਗਾ ਗੁਰੂ ਫਿਰ ਕੱਪੜੇ ਭਾਵੇਂ ਸਾਦੇ ਹੀ ਪਾਈ ਫਿਰੀ ਫਿਰ ਲੋਕੀ ਕਹਿਣਗੇ ਵੀ ਯਾਰ ਕਿਆ ਚੀਜ਼ ਹੈ ਕਹਿਣਗੇ ਫਿਰ ਲੋਕ ਤੈਨੂੰ ਤਾਂ ਕਰਕੇ ਮੇਰੇ ਵੀਰ ਭਰਾ ਪੁਆਇੰਟ ਨੋਟ ਕਰਕੇ ਲੈ ਕੇ ਜਾਇਓ ਵੀ ਸੋਹਣੇ ਆਪਾਂ ਗੁਰੂ ਤੋਂ ਅਕਲ ਲੈ ਕੇ ਬਣ ਸਕਦੇ ਹਾਂ ਦੁਨੀਆ ਦੀ ਕੋਈ ਤਾਕਤ ਤੈਨੂੰ ਸੋਹਣਾ ਨਹੀਂ ਬਣਾ ਸਕਦੀ ਬਸ ਅਕਲਾਂ ਲਈ ਅਕਲਾਂ ਲਈਏ ਅਕਲਾਂ ਸਮਝੀਏ ਆਹ ਦਵਾਈ ਖਾਓ ਜਿਹੜੀ ਪਈ ਹੈ ਰਮਾਲਿਆਂ 'ਚ ਲਪੇਟ ਲਪੇਟ ਕੇ ਨਹੀਂ ਰੱਖਣਾ ਪੜ੍ਹਨਾ ਵੀ ਹੈ ਆਪਾਂ ਆਪਾਂ ਪੜ੍ਹਨਾ ਹੈ ਅਕਲ ਲੈਣੀ ਹੈ ਆਪਾਂ ਵੀ ਮਹਾਰਾਜ ਕਹਿੰਦੇ ਕੀ ਹੈ ਆਪਣੇ ਗੁਰੂ ਜੀ ਸਾਨੂੰ ਸਮਝਾਉਂਦੇ ਕੀ ਹੈ ਸਿੱਖੀ ਲਓ ਸਿੱਖੀ ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਇਹ ਮਹਿੰਗੀ ਵਸਤੂ ਹੈ ਇਤਿਹਾਸ ਪੜ੍ਹ ਕੇ ਵੇਖੋ ਗੁਰੂ ਦੇ ਸਿੱਖਾਂ ਨੇ ਪੱਕੇ ਸਖੀ ਸਰਵਰ ਦੇ ਚੇਲੇ ਭਾਈ ਮੰਝ ਵਰਗੇ ਸਖੀ ਸਰਵਰ ਦਾ ਪੱਕਾ ਚੇਲਾ ਸੀ ਪੱਕਾ ਸੰਗਤ ਇਕੱਠੀ ਕਰਕੇ ਲੈ ਕੇ ਜਾਂਦਾ ਹੁੰਦਾ ਸੀ ਉੱਥੇ ਪੱਕਾ ਚੇਲਾ ਸੀ ਸਖੀ ਸਰਵਰ ਦਾ ਜਦੋਂ ਇਹਦੀ ਮਾਂ ਵਿਆਹੀ ਆਈ ਸੀ ਨਾ ਪਿੰਡ 'ਚ ਥੋੜਾ ਜਿਹਾ ਪਿੱਛੇ ਚੱਲਦੇ ਆ ਮੈਂ ਸਾਰਾ ਇਤਿਹਾਸ ਨਹੀਂ ਸੁਣਾਉਂਦਾ ਥੋੜੇ ਜਿਹੇ ਮਿੰਟ 'ਚ ਗੱਲ ਸਮਝਿਓ ਇਹਦੀ ਮਾਂ ਜਦੋਂ ਵਿਆਹੀ ਆਈ ਪਿੰਡ 'ਚ ਵਿਆਹੀ ਆਈ ਨਾ ਜਦੋਂ ਕੰਗ ਮਾਈ ਪਿੰਡ ਸੀ ਭਾਈ ਮੰਝ ਦਾ ਕੰਗ ਮਾਈ ਦੁਆਬੇ ਦਾ ਇਹ ਤਿੰਨ ਸਿੱਖ ਬਹੁਤ ਚੜ੍ਹਦੀ ਕਲਾ ਵਾਲੇ ਹੋਏ ਆ ਗੁਰੂ ਅਰਜਨ ਦੇਵ ਜੀ ਦੇ ਵੇਲੇ ਸਿੱਖੀ ਦੇ ਥੰਮ ਇਹ ਮਾਝੇ ਵਿੱਚ ਸੀ ਲਗਾਹਾ ਭਾਈ ਲਗਾਹਾ ਚੌਧਰੀ ਕਹਿੰਦੇ ਜਿਹਨੂੰ ਲਗਾਹਾ ਤੇ ਦੁਆਬੇ ਦੇ ਵਿੱਚ ਸੀ ਭਾਈ ਮੰਝ ਤੇ ਮਾਲਵੇ ਦਾ ਸੀ ਥੰਮ ਸਿੱਖੀ ਦਾ ਭਾਈ ਬੈਲੋ ਭਾਈ ਬੈਲੋ ਭਾਈ ਮੰਝ ਤੇ ਭਾਈ ਲਗਾਹਾ ਇਹ ਬਹੁਤ ਚੜ੍ਹਦੀ ਕਲਾ ਵਾਲੇ ਗੁਰੂ ਦੇ ਸਿੱਖ ਹੋਏ ਆ ਥੰਮ ਹੋਏ ਸਿੱਖੀ ਦੇ ਇਹਨਾਂ ਨੇ ਬਹੁਤ ਪ੍ਰਚਾਰ ਕੀਤਾ ਬਹੁਤ ਪ੍ਰਚਾਰ ਕੀਤਾ ਪਰ ਇਹ ਪਹਿਲਾਂ ਪੀਰਾਂ ਨੂੰ ਮੰਨਣ ਵਾਲੇ ਚੇਲੇ ਸੀ ਪੱਕੇ ਚੇਲੇ ਵੀ ਇਦਾਂ ਦੇ ਵੀ ਇਕੱਲੇ ਆਪ ਹੀ ਨਹੀਂ ਸੀ ਜੁੜੇ ਸਾਰੇ ਲੋਕਾਂ ਨੂੰ ਜੋੜਦੇ ਸੀ ਤੇ ਕੰਗ ਮਾਈ ਪਿੰਡ ਜਦੋਂ ਵਿਆਹ ਹੋਇਆ ਨਾ ਬੀਬੀ ਵਿਆਹੀ ਆਈ ਤੇ ਉਹਨੇ ਆਖਿਆ ਵੀ ਮੈਂ ਗੁਰੂ ਨਾਨਕ ਦੇ ਘਰ ਸਿੱਖ ਧੀ ਹਾਂ ਮੈਂ ਸਿੱਖ ਦੀ ਧੀ ਹਾਂ ਤੇ ਕਿਉਂ ਨਾ ਮੈਂ ਸਵੇਰੇ ਸਵੇਰੇ ਉੱਠ ਕੇ ਪਹਿਲਾਂ ਪਾਠ ਕਰਾਂ ਇਹਨੇ ਨਾਲੇ ਉੱਚੀ ਉੱਚੀ ਗੁਰਬਾਣੀ ਗਾਉਣੀ ਸ਼ੁਰੂ ਕੀਤੀ ਪਹਿਲੀ ਰਾਤ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਗਾਉਣੀ ਸ਼ੁਰੂ ਕੀਤੀ ਤੇ ਇਹਦੀ ਸੱਸ ਨੇ ਆ ਕੇ ਇਹਦਾ ਮੂੰਹ ਤੇ ਹੱਥ ਰੱਖ ਲਿਆ ਕਹਿੰਦੇ ਕੁੜੀਏ ਸਾਡੇ ਬਾਣੀ ਪੜ੍ਹਨ ਦਾ ਰਿਵਾਜ ਨਹੀਂ ਆਨਾ ਪੜੀ ਮੁੜ ਕੇ ਉਹ ਕਹਿਣ ਲੱਗੀ ਬੇਬੇ ਜੀ ਕਿਉਂ ਆ ਕਹਿੰਦੇ ਸਖੀ ਸਰਵਰਾਂ ਦੇ ਚੇਲੇ ਆ ਆ ਘਰ ਵਿੱਚ ਸਮਾਧ ਬਣਾਈ ਹੈ ਕਬਰ ਤੇ ਸਾਡੇ ਘਰ 'ਚ ਕੋਈ ਬਾਣੀ ਨਹੀਂ ਪੜਦਾ ਤੂੰ ਨਹੀਂ ਬਾਣੀ ਪੜਨੀ ਕਹਿਣ ਲੱਗੀ ਮਾਤਾ ਜੀ ਵੀ ਬਾਣੀ ਤੋਂ ਬਿਨਾਂ ਤੇ ਮੈਂ ਬਚ ਹੀ ਨਹੀਂ ਸਕਦੀ ਮੈਂ ਤੇ ਬਾਣੀ ਪੜਨੀ ਹੈ ਉਹ ਕਹਿਣ ਲੱਗੀ ਫਿਰ ਜੇ ਤੂੰ ਬਾਣੀ ਪੜਨੀ ਹੈ ਉੱਚੀ ਬੋਲ ਕੇ ਨਹੀਂ ਪੜਨੀ ਅੰਦਰ ਜੋ ਮਰਜ਼ੀ ਕਰੀ ਜਾ ਉੱਚੀ ਬੋਲ ਕੇ ਨਹੀਂ ਬਾਣੀ ਪੜਨੀ ਚਲੋ ਉਹਨੇ ਦਿਨ ਕੱਟੀ ਕੀਤੀ ਸਮਾਂ ਲੰਘਦਾ ਗਿਆ ਮਾਲਕ ਨੇ ਘਰ 'ਚ ਪੁੱਤਰ ਦਿੱਤਾ ਹੁਣ ਉਹ ਸੀ ਭਾਈ ਤੀਰਥਾ ਜਿਹਨੂੰ ਮੰਝ ਕਹਿੰਦੇ ਆ ਤੇ ਉਹਨੇ ਆਪਣੇ ਬੱਚੇ ਨੂੰ ਜਦੋਂ ਛੋਟਾ ਜਿਹਾ ਸੀ ਜਦੋਂ ਉਹਦੇ ਛੋਟੇ ਜਿਹੇ ਦੇ ਜਦੋਂ ਕੇਸ ਪਾਉਣੇ ਉਹਨੂੰ ਤਿਆਰ ਕਰਨਾ ਤੇ ਜਦੋਂ ਹੋਸ਼ ਸੰਭਾਲੀ ਤੇ ਉਹਨੇ ਕਹਿਣਾ ਪੁੱਤ ਪੁੱਤਰਾ ਤੈਨੂੰ ਗੁਰੂ ਨਾਨਕ ਦੇ ਘਰੋਂ ਮੰਗ ਕੇ ਲਿਆ ਵੱਡਾ ਹੋ ਕੇ ਗੁਰੂ ਨਾਨਕ ਦੇ ਘਰ ਜਾਈ ਜ਼ਰੂਰ ਗੁਰੂ ਨਾਨਕ ਦੇ ਘਰ ਜਾਈ ਜ਼ਰੂਰ ਮੈਂ ਤੈਨੂੰ ਮੰਗ ਕੇ ਲਿਆ ਗੁਰੂ ਨਾਨਕ ਦੇ ਘਰੋਂ ਏਦਾਂ ਕਿਹਾ ਕਰੇ ਉਹਦੀ ਮਾਂ ਬੱਚਾ 5-6 ਸਾਲਾਂ ਦਾ ਹੋਇਆ ਤੇ ਮਾਂ ਚੜ੍ਹਾਈ ਕਰ ਗਈ ਉਦੋਂ ਬਾਅਦ ਦਾਦਾ ਦਾਦੀ ਪੀਰਾਂ ਨੂੰ ਮੰਨਣ ਵਾਲੇ ਸੀ ਉਹਨਾਂ ਨੇ ਵੀ ਸਖੀ ਸਰਵਰ ਦਾ ਚੇਲਾ ਬਣਾ ਦਿੱਤਾ ਲੋਕਾਂ ਨੂੰ ਜੋੜਦਾ ਚੌਧਰੀ ਸੀ ਇਲਾਕੇ ਦਾ ਪੱਕਾ ਚੇਲਾ ਬਣ ਗਿਆ ਸਾਰਿਆਂ ਲੋਕਾਂ ਨੂੰ ਇਕੱਠਾ ਕਰਕੇ ਨਗਾਹੇ ਦੇ ਲੈ ਕੇ ਜਾਇਆ ਕਰੇ ਪੀਰ ਦੇ ਕਬਰਾਂ ਤੇ ਜਾ ਜਾ ਮੱਥੇ ਟੇਕਣੇ ਵੱਡੇ ਵੱਡੇ ਰੋਟ ਚੜਾਉਣੇ ਦੀਵੇ ਦਾਵੇ ਬੜਾ ਕੁਝ ਬਾਲਣਾ ਪਖੰਡ ਬਥੇਰਾ ਕੁਝ ਹੁੰਦਾ ਹੈ ਸਿਰ ਜਿਆ ਘਮਾਣ ਲੱਗ ਜਾਣਾ ਪੁੱਛਿਆ ਦੇਣੀਆਂ ਸਿਰ ਘਮਾਉਂਦਾ ਦੁਨੀਆ ਆਇਆ ਕਰੇ ਲੋਕੀ ਆਉਂਦੇ ਸੀ ਇਕੱਠ ਹੁੰਦਾ ਸੀ ਭੀੜ ਹੁੰਦੀ ਸੀ ਚੌਧਰੀ ਕੋਲ ਮੰਝ ਦੇ ਕੋਲ ਇੰਨੀ ਦੁਨੀਆ ਆਉਂਦੀ ਸੀ ਬਹੁਤ ਸਿਰ ਘਮਾਇਆ ਕਰੇ ਪੁੱਛਿਆ ਦਿਆ ਕਰੇ ਪਰ ਕਦੀ ਕਦੀ ਇਹਨੂੰ ਮਾਂ ਦੀ ਯਾਦ ਆਵੇ ਤੇ ਨਾਲ ਹੀ ਮਾਂ ਦੀ ਯਾਦ ਆਇਆ ਕਰੇ ਤੇ ਨਾਲ ਹੀ ਆ ਜਾਇਆ ਕਰੇ ਚੇਤਾ ਵੀ ਮਾਂ ਕਹਿੰਦੀ ਹੁੰਦੀ ਸੀ ਤੈਨੂੰ ਗੁਰੂ ਨਾਨਕ ਦੇ ਘਰੋਂ ਮੰਗ ਕੇ ਲਿਆ ਤੇ ਕਦੀ ਜਾਈ ਨਹੀਂ ਤੇ ਮਾਂ ਦੀ ਚੇਤ ਮਾਂ ਦਾ ਚੇਤਾ ਆਇਆ ਕਰੇ ਤੇ ਕਹਿੰਦੇ ਨੇ ਸਮਾਂ ਲੰਘਦਾ ਗਿਆ ਇੱਕ ਗੁਰੂ ਦੇ ਸਿੱਖ ਤੋਂ ਇਹਨੇ ਬਾਣੀ ਸੁਣੀ ਬਾਣੀ ਸੁਣੀ ਜੀ ਬਾਣੀ ਤੇ ਬਾਣੀ ਸੁਣੀ ਨਾ ਜਦੋਂ ਤੇ ਬਾਣੀ ਪੜਦਿਆਂ ਜਦੋਂ ਨਾਨਕ ਨਾਂ ਲਿਆ ਨਾਨਕ ਸਵਾਦ ਬੜਾ ਆਵੇ ਬਾਣੀ ਸੁਣਨ ਦਾ ਜਦੋਂ ਕਿਹਾ ਨਾਨਕ ਇੱਕਦਮ ਖਟਕ ਗਈ ਕਹਿੰਦਾ ਮੇਰੀ ਮਾਂ ਨੇ ਕਿਹਾ ਸੀ ਨਾਨਕ ਗੁਰੂ ਨਾਨਕ ਦੇ ਘਰੋਂ ਮੰਗ ਕੇ ਲਿਆ ਤੇ ਆ ਨਾਨਕ ਕਹਿ ਰਿਹਾ ਇਹਦਾ ਮਤਲਬ ਇਹਨੂੰ ਪਤਾ ਹੋਣਾ ਵੀ ਗੁਰੂ ਨਾਨਕ ਕੌਣ ਹੈ ਭੱਜ ਕੇ ਗਿਆ ਕਹਿੰਦਾ ਪੜਦਾ ਹੀ ਬਹੁਤ ਸੋਹਣਾ ਮੈਨੂੰ ਤੇ ਸਵਾਦ ਹੀ ਬਹੁਤ ਆ ਰਿਹਾ ਸੀ ਤੇ ਆ ਜਿਹੜਾ ਤੂੰ ਨਾਨਕ ਕਿਹਾ ਇਹਦਾ ਮਤਲਬ ਤੂੰ ਗੁਰੂ ਨਾਨਕ ਨੂੰ ਜਾਣਦਾ ਹੈ ਕਿੱਥੇ ਹੈ ਗੁਰੂ ਨਾਨਕ ਕਿਹੜਾ ਘਰ ਹੈ ਉਹਦਾ ਉਹਨੇ ਦੱਸਿਆ ਵੀ ਗੁਰੂ ਨਾਨਕ ਜੀ ਤੇ ਸੱਚਖੰਡ ਚਲੇ ਗਏ ਇਹ ਉਹਨਾਂ ਦੀ ਮੈਂ ਬਾਣੀ ਅੱਛਾ ਉਹਨਾਂ ਦੀ ਗੱਦੀ ਤੇ ਕੌਣ ਹੈ ਕਹਿੰਦੇ ਗੁਰੂ ਅਰਜਨ ਦੇਵ ਜੀ ਫੇਰੇ ਗਿਆ ਗੁਰੂ ਅਰਜਨ ਦੇਵ ਜੀ ਕੋਲ ਕਈ ਦਿਨ ਰਿਹਾ ਬਚਨ ਸੁਣੇ ਜਿਹੜੇ ਕੋਲ ਜਿਹਦੇ ਕੋਲ ਲੋਕ ਆਉਂਦੇ ਸੀ ਦੁਨੀਆ ਜਿਹਦੇ ਮਗਰ ਲੱਗੀ ਹੋਈ ਸੀ ਉਹ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਦੇ ਮਗਰ ਲੱਗ ਗਿਆ ਸੱਚੇ ਪਾਤਸ਼ਾਹ ਨੂੰ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਸਿੱਖੀ ਦੀ ਦਾਤ ਮੈਨੂੰ ਸਿੱਖ ਬਣਾਓ ਤੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਤੂੰ ਤੇ ਪੀਰਾਂ ਦਾ ਚੇਲਾ ਹੈ ਸਰਵਰ ਨੂੰ ਪੀਰ ਨੂੰ ਮੰਨਦਾ ਹੈ ਕਹਿੰਦਾ ਮਹਾਰਾਜ ਲਓ ਅੱਜ ਤੋਂ ਬਾਅਦ ਨਹੀਂ ਮੰਨਦਾ ਕਹਿੰਦੇ ਇਦਾਂ ਨਹੀਂ ਜੇ ਕਬਰਾਂ ਬਣਾਈਆਂ ਨੇ ਕਬਰਾਂ ਤੇ ਮੱਥੇ ਟੇਕਦਾ ਫਿਰ ਇਦਾਂ ਨਹੀਂ ਗੱਲ ਬਣਨੀ ਕਹਿੰਦਾ ਮਹਾਰਾਜ ਮੈਂ ਅੱਜ ਤੋਂ ਬਾਅਦ ਕਬਰਾਂ ਨੂੰ ਨਹੀਂ ਮੰਨਦਾ ਮਹਾਰਾਜ ਕਹਿੰਦੇ ਫਿਰ ਹੁਣ ਕਹਿੰਦਾ ਢਾ ਦੇਵਾਂਗਾ ਕਹਿੰਦੇ ਢਾ ਆ ਫਿਰ ਬੰਦੇ ਨਹੀਂ ਭੇਜੇ ਤੂੰ ਆਪ ਢਾ ਕੇ ਆ ਆ ਪੁਆਇੰਟ ਵੀ ਨੋਟ ਕਰਿਓ ਗੁਰੂ ਜੀ ਨੇ ਇਹ ਨਹੀਂ ਕਿਹਾ ਵੀ ਅਸੀਂ ਬੰਦੇ ਭੇਜਦੇ ਆ ਤੇ ਕਬਰ ਢਾ ਆਉਂਦੇ ਆ ਕਹਿੰਦੇ ਨਾ ਤੂੰ ਬਣਾਈ ਹੈ ਤੂੰ ਆਪੇ ਢਾ ਅਕਲਾਂ ਦਿਓ ਲੋਕਾਂ ਨੂੰ ਅਕਲਾਂ ਆਪਣੇ ਆਪ ਬਣਾਈਆਂ ਹੋਈਆਂ ਕਬਰਾਂ ਢਾ ਦੇਣ ਅੱਜ ਆਪਾਂ ਕਬਰ ਢਾਣ ਤੁਰ ਪਾਂਗੇ ਕੱਲ ਨੂੰ ਅਗਲਾ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਆ ਜਾਏਗਾ ਅੱਜ ਆਪਾਂ ਕਿਸੇ ਦੇ ਘਰ ਜਾ ਕੇ ਕਿਤੇ ਕਬਰ ਢਾਓ 15-20 ਬੰਦੇ ਇਕੱਠੇ ਢਾਉਣੀ ਕੀ ਔਖੀ ਹੈ ਕਬਰਾਂ 'ਚ ਤੇ ਹੈ ਹੀ ਕੱਖ ਨਹੀਂ ਆਪਾਂ ਕਬਰ ਢਾਓ ਅਗਲਾ ਕੱਲ ਨੂੰ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਤੁਰ ਪੈਂਦਾ ਵੀ ਤੁਸੀਂ ਸਾਡੇ ਨੂੰ ਢਾਓਗੇ ਸੀ ਤੁਹਾਡੇ ਏਦਾਂ ਕਰਦੇ ਨੇ ਲੋਕ ਆਪਾਂ ਕਿਉਂ ਨਾ ਸਿਆਣੇ ਕਰੀਏ ਅਕਲ ਦਈਏ ਵੀ ਆਪਣੇ ਘਰਾਂ 'ਚੋਂ ਆਪ ਹੀ ਚੱਕ ਕੇ ਮਾਰੋ ਸਾਰੀਆਂ ਇੱਟਾਂ ਬਾਹਰ ਤੁਹਾਡੇ 'ਚ ਕਿੰਨੇ ਬੰਦੇ ਆ ਬਈ ਬਹੁਤ ਨੇ ਜਿਨ੍ਹਾਂ ਦੇ ਕਬਰਾਂ ਬਣੀਆਂ ਹੋਈਆਂ ਸੀ ਖੇਤਾਂ ਖੂਤਾਂ 'ਚ ਸਭ ਢਾਤੀਆਂ ਗਈਆਂ ਨੇ ਕੁਛ ਨਹੀਂ ਹੋਇਆ ਮਹਾਰਾਜ ਨੇ ਕਿਹਾ ਆਪੇ ਢਾ ਗਿਆ ਗਿਆ ਫਿਰ ਤੇ ਘਰ ਵਾਲੀ ਨਾਲ ਜਦੋਂ ਗੱਲਬਾਤ ਕਰਦਾ ਕਹਿੰਦਾ ਭਾਗਵਾਨੇ ਜਦੋਂ ਸਿਰ ਜਿਆ ਘਮਾਣ ਲੱਗ ਜਾਂਦਾ ਕਈ ਦਿਨ ਸਿਰ ਜਿਆ ਦੁਖੀ ਜਾਂਦਾ ਮੁੜ ਕੇ ਸਿਰ ਦੁਖਦਾ ਰਹਿੰਦਾ ਕਈ ਦਿਨ ਵੀ ਤੈਨੂੰ ਵੀ ਪਤਾ ਹੀ ਆ ਵੀ ਪੌਣ ਪੂਣ ਤੇ ਮੇਰੇ ਚ ਕੋਈ ਆਉਂਦੀ ਨਹੀਂ ਤੈਨੂੰ ਵੀ ਪਤਾ ਮੈਨੂੰ ਵੀ ਪਤਾ ਉਹ ਕਹਿੰਦੀ ਹਾਂ ਕਹਿੰਦੇ ਫਿਰ ਮੇਰਾ ਦਿਲ ਕਰਦਾ ਵੀ ਸਿੱਖ ਹੀ ਬਣ ਮੈਨੂੰ ਬਚਨ ਬੜੇ ਚੰਗੇ ਲੱਗੇ ਗੁਰੂ ਸਾਹਿਬ ਦੇ ਤੇ ਘਰ ਵਾਲੀ ਵੀ ਵੇਖੋ ਸਿਆਣੀ ਵੀ ਹੋਣੀ ਕਹਿੰਦੀ ਜੀ ਮੈਂ ਵੀ ਤੁਹਾਡੇ ਨਾਲ ਹੀ ਆ ਮੈਂ ਤੇ ਆਪ ਕਹਿੰਦੀ ਆ ਛੱਡੋ ਖੈਣਾ ਤੇ ਲੈ ਉਸੇ ਵੇਲੇ ਉਹ ਜਿਹੜਾ ਵਿਹੜੇ ਦੇ ਵਿੱਚ ਬਣਿਆ ਸੀ ਸਭ ਢਾ ਕੇ ਨਿੱਕੀ ਜੀ ਬੱਚੀ ਸੀ ਇਹਨਾਂ ਦੀ ਉਹ ਜਵਾਨ ਹੋ ਰਹੀ ਹੈ ਉਹ ਵੀ ਆ ਗਈ ਨੇੜੇ ਕਹਿੰਦੀ ਉਹ ਵੀ ਨਾਲ ਲੱਗ ਗਈ ਕਹਿੰਦੀ ਆਹ ਤੇ ਗੱਲ ਹੀ ਬਣ ਗਈ ਨਾਲੇ ਵਿਹੜਾ ਖੁੱਲਾ ਹੋ ਗਿਆ ਮੌਜਾਂ ਲੱਗੀ ਕਬਰ ਢਾਤੀ ਸਾਰੀ ਸਭ ਕਬਰਾਂ ਕੁਬਰਾਂ ਢਾ ਕੇ ਪੱਕੇ ਚੇਲੇ ਸੀ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਸਿੱਖ ਬਣੇ ਜਦੋਂ ਮਾਝੇ ਦਾ ਬਣ ਗਿਆ ਬੰਦਾ ਪੱਕਾ ਸਿੱਖ ਤੇ ਮਾਲਵੇ ਵਾਲਾ ਭਾਈ ਬੈਲੋ ਨੂੰ ਪਤਾ ਲੱਗ ਗਿਆ ਤੇ ਭਾਈ ਬੈਲੋ ਨੂੰ ਪਤਾ ਸੀ ਵੀ ਗੁਰੂ ਸਾਹਿਬ ਕੀ ਕਰਦੇ ਆ ਪਹਿਲਾਂ ਦਾਖਲੇ ਲੈਂਦੇ ਆ ਵੀ ਆ ਕੇ ਪਹਿਲਾਂ ਵੀ ਦੇਖੋ ਨਾ ਜਿਵੇਂ ਹੁਣ ਸਟੈਂਡਰਡ ਹੁੰਦੇ ਨੇ ਨਾ ਸਕੂਲਾਂ ਦੇ ਤੁਸੀਂ ਚੰਗੇ ਸਕੂਲ ਵਿੱਚ ਬੱਚੇ ਨੂੰ ਦਾਖਲ ਕਰਾਉਣ ਵਾਸਤੇ ਜਾਓ ਉਹ ਪਹਿਲਾਂ ਕਹਿਣਗੇ ਵੀ ਦਾਖਲਾ ਲੈ ਪਹਿਲਾਂ ਇਹਦਾ ਨਾ ਐਗਜ਼ਾਮ ਲੈਣਾ ਪਹਿਲਾਂ ਤੇਰਾ ਬੱਚਾ ਵੇਖੀਏ ਤੇ ਸਹੀ ਵੀ ਪੜ੍ਹ ਵੀ ਸਕਦਾ ਕੁਝ ਤੁਸੀਂ ਵਧੀਆ ਸਕੂਲ ਵਿੱਚ ਜਾਓਗੇ ਤੁਹਾਡੇ ਬੱਚੇ ਤੋਂ ਪਹਿਲਾਂ ਉਹਨਾਂ ਨੇ ਐਗਜ਼ਾਮ ਲੈਣਾ ਹੈ ਜੇ ਪਾਸ ਕਰ ਗਿਆ ਤਾਂ ਆਪਣੇ ਸਕੂਲ ਵਿੱਚ ਦਾਖਲਾ ਦਿੰਦੇ ਨੇ ਨਹੀਂ ਤੇ ਉਹ ਕਹਿੰਦੇ ਨੇ ਸਾਡੇ ਸਕੂਲ ਨੂੰ ਵੀ ਬਦਨਾਮ ਨਾ ਕਰ ਦਿਓ ਕਿਤੇ ਸਾਡਾ ਸਕੂਲ ਵੀ ਬਦਨਾਮ ਨਾ ਕਰ ਦਿਓ ਪਹਿਲਾਂ ਸਾਡਾ ਆ ਤੁਸੀਂ ਆ ਦੱਸੋ ਬੱਚਾ ਪਹਿਲਾਂ ਐਗਜ਼ਾਮ ਦਿੰਦਾ ਵੱਡੇ ਸਕੂਲ 'ਚ ਜਾ ਕੇ ਇੱਥੇ ਵੀ ਇੱਕ ਸਟੈਂਡਰਡ ਹੈ ਤਾਂ ਹੀ ਅੰਮ੍ਰਿਤ ਛਕਾਉਣ ਵੇਲੇ ਪੁੱਛਿਆ ਜਾਂਦਾ ਛਾਡਾ ਜਦੋਂ ਬਾਅਦ ਸਾਰਾ ਕੁਝ ਕਬਰਾਂ ਛੱਡੇਗਾ ਮੜੀਆਂ ਛੱਡੇਗਾ ਸਭ ਦੇਹ ਧਾਰੀਆਂ ਨੂੰ ਛੱਡੇਗਾ ਅੱਜ ਤੋਂ ਬਾਅਦ ਨਹੀਂ ਕਿਤੇ ਜਾਣਾ ਜਦੋਂ ਅਗਲਾ ਕਹਿੰਦਾ ਸਤ ਬਚਨ ਜੀ ਕਹਿੰਦੇ ਆ ਜਾ ਫਿਰ ਟੇਕ ਮੱਥਾ ਹੁਣ ਛਕਾਵਾਂਗੇ ਅੰਮ੍ਰਿਤ ਤੈਨੂੰ ਇਹ ਪੁੱਛਣਾ ਹੀ ਪੁੱਛਣਾ ਹੈ ਇਹ ਪੁੱਛਣਾ ਹੀ ਪੁੱਛਣਾ ਹੈ ਪੰਜ ਪਿਆਰਿਆਂ ਨੇ ਪਹਿਲਾਂ ਤਿਆਰੀ ਕਰਕੇ ਆਇਆ ਐਵੇਂ ਤੇ ਨਹੀਂ ਆ ਗਿਆ ਕਿਤੇ ਦਬਾਅ ਹੇਠ ਤੇ ਨਹੀਂ ਆ ਗਿਆ ਕਿਤੇ ਐਵੇਂ ਤੇ ਨਹੀਂ ਆ ਗਿਆ ਧੱਕੇ ਨਾਲ ਹੀ ਹੁਣ ਜਦੋਂ ਭਾਈ ਬੈਲੋ ਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਪਹਿਲਾਂ ਪਰਚਾ ਪਾਉਂਦੇ ਆ ਇਹਨੇ ਵੀ ਆਪਣਾ ਸਾਰਾ ਪੱਟ ਪਟਈਆ ਕਰਕੇ ਨਾ ਉਹ ਖੁੰਡੀਆਂ ਜੀਆਂ ਹੁੰਦੀਆਂ ਚਿਮਟੇ ਚੁਮਟੇ ਜਿੰਨਾ ਕੁਝ ਇਹਨਾਂ ਕੋਲ ਹੁੰਦਾ ਹੈ ਭਾਈ ਬੈਲੋ ਜਦੋਂ ਤੁਰਿਆ ਸੀ ਤੇ ਇਹਨੇ ਸਾਰਾ ਸਮਾਨ ਪੱਟ ਕੇ ਨਾਲ ਹੀ ਲੈ ਲਿਆ ਕਹਿਣ ਲੱਗਾ ਉਹ ਪੀਰਾ ਜੇ ਤੇਰੇ 'ਚ ਤਾਕਤ ਹੈ ਹਰੀ ਕੇ ਪੱਤਣ ਤੱਕ ਮਿਲਣਾ ਜੇ ਤੂੰ ਨਾ ਮਿਲਿਆ ਮੇਰਾ ਕੁਝ ਨਾ ਕੀਤਾ ਤੇ ਤੈਨੂੰ ਮੈਂ ਉਹਦੇ ਦਰਿਆ 'ਚ ਹੀ ਸੁੱਟ ਦੇਣਾ ਸਾਰਾ ਕੁਝ ਜੇ ਤਾਕਤ ਹੈ ਤੇ ਮਿਲਣਾ ਐਦਾਂ ਕਹਿ ਕੇ ਬੈਲੋ ਤੁਰਿਆ ਸੀ ਭਾਈ ਬੈਲੋ ਲੈਨੂੰ ਪਤਾ ਸੀ ਵੀ ਮਹਾਰਾਜ ਨੇ ਦਾਖਲਾ ਪਹਿਲਾਂ ਪਰਚਾ ਪਾ ਦੇਣਾ ਫਿਰ ਘਰ ਗੇੜਾ ਲੱਗਣਾ ਪਹਿਲਾਂ ਕਰਕੇ ਜਾਓ ਸਾਰਾ ਕੁਝ ਨਿਬੇੜ ਕੇ ਜਾਓ ਉੱਥੇ ਤੇ ਜਾਣਾ ਬਸ ਸਾਰਾ ਕੁਝ ਪੱਟ ਪਟਾ ਕੇ ਲੈ ਗਿਆ ਤੇ ਨਾਲੇ ਕਹਿੰਦਾ ਵੀ ਮਹਾਰਾਜ ਮੈਂ ਆ ਰਿਹਾ ਤੇ ਪੀਰ ਜੀ ਜੇ ਤਾਕਤ ਹੈ ਤੇ ਰੋਕ ਲੈ ਆਪਣੇ ਚੇਲੇ ਨੂੰ ਨਹੀਂ ਤਾਂ ਮੈਂ ਪਹੁੰਚ ਜਾਣਾ ਮੈਂ ਤੇ ਜਦੋਂ ਹਰੀ ਕੇ ਪੱਤਣ ਤੱਕ ਪਹੁੰਚ ਗਿਆ ਉਹਨੂੰ ਹੋਣਾ ਕੀ ਸੀ ਉਹਨੇ ਸਾਰਾ ਕੁਝ ਫਿਰ ਵਿੱਚ ਹੀ ਸਿੱਟਤਾ ਉੱਥੇ ਕਹਿੰਦਾ ਚੱਲ ਫਿਰ ਤੈਰਤਾ ਸਾਰਾ ਗਿਆ ਫਿਰ ਮਹਾਰਾਜ ਕੋਲ ਜਦੋਂ ਟੇਕਿਆ ਮੱਥਾ ਸੱਚੇ ਪਾਤਸ਼ਾਹ ਕਹਿੰਦੇ ਆ ਗਿਆ ਕਹਿੰਦਾ ਹਾਂ ਮਹਾਰਾਜ ਦੱਸ ਫਿਰ ਕਿਵੇਂ ਕਹਿੰਦਾ ਸੱਚੇ ਪਾਤਸ਼ਾਹ ਸਿੱਖੀ ਦੀ ਦਾਤ ਬਖਸ਼ੋ ਤੇ ਪਤਾ ਮੈਨੂੰ ਪਹਿਲਾਂ ਹੀ ਹੈ ਵੀ ਤੁਸੀਂ ਪੀਰਾਂ ਪੂਰਾਂ ਨੂੰ ਮਾਓ ਮਾਪਾਂ ਨਵੇੜ ਕੇ ਆਏ ਆ ਸਾਰਾ ਕੰਮ ਸੁੱਟ ਕੇ ਆਇਆ ਮੈਂ ਹੁਣ ਗੇੜਾ ਦੂਜਾ ਨਹੀਂ ਲਾਉਣਾ ਰੱਖ ਲਓ ਲੈ ਪੀਰਾਂ ਦੇ ਚੇਲੇ ਗੁਰੂ ਦੇ ਸਿੱਖ ਬਣ ਗਏ ਤੇ ਅੱਜ ਸਿੱਖ ਅੱਜ ਪੀਰਾਂ ਦੇ ਤੁਰੇ ਫਿਰਦੇ ਰੋਡ ਬੰਨਣਾ ਸੀ ਦਿੱਲੀ ਵਾਲਾ ਰੋਡ ਬੰਨਣਾ ਸੀ ਤੇ ਰਸਤੇ ਦੇ ਵਿੱਚ ਆ ਗਈ ਕਬਰ ਉੱਥੋਂ ਦੇ ਇਲਾਕੇ ਦੇ ਮੁਸਲਮਾਨ ਇਕੱਠੇ ਕੀਤੇ ਕਹਿੰਦੇ ਕਬਰ ਆ ਗਈ ਡਰ ਲੱਗਦਾ ਵੀ ਜੇ ਢਾਈਏ ਤੇ ਰੌਲਾ ਨਾ ਪਾ ਦੇਣ ਕਿਤੇ ਕਬਰ ਆ ਗਈ ਉਹ ਕਹਿੰਦੇ ਵੀ ਅਸੀਂ ਤੇ ਕਬਰਾਂ ਨੂੰ ਮੰਨਦੇ ਹੀ ਨਹੀਂ ਪੱਕਾ ਮੁਸਲਮਾਨ ਕਬਰਾਂ ਨੂੰ ਮੱਥੇ ਨਹੀਂ ਟੇਕਦਾ ਪੱਕਾ ਮੁਸਲਮਾਨ ਨਹੀਂ ਟੇਕਦਾ ਉਹ ਕਹਿੰਦੇ ਅਸੀਂ ਨਹੀਂ ਕਬਰ ਨੂੰ ਮੰਨਦੇ ਕਹਿੰਦੇ ਫਿਰ ਪੁੱਛਣਾ ਸੀ ਤੁਹਾਨੂੰ ਕਹਿੰਦੇ ਸਾਨੂੰ ਤੇ ਨਾ ਪੁੱਛੋ ਸਿੱਖਾਂ ਨੂੰ ਪੁੱਛ ਲਓ ਇੱਥੇ ਕਈ ਦੀਵੇ ਦੂਵੇ ਜਗਾਉਣ ਆਉਂਦੇ ਨੇ ਇਹ ਨਾ ਕਿਤੇ ਦੁਖੀ ਹੋ ਜਾਣ ਅਸੀਂ ਤੇ ਕਬਰਾਂ ਨੂੰ ਮੁਸਲਮਾਨ ਤੇ ਮੰਨਦੇ ਹੀ ਨਹੀਂ ਇਹ ਸਿੱਖਾਂ ਨੂੰ ਪੁੱਛੋ ਅਸੀਂ ਨਹੀਂ ਕਬਰਾਂ ਨੂੰ ਮੰਨਦੇ ਕਬਰਾਂ ਵਾਲੇ ਪੱਕੇ ਚੇਲੇ ਉਹ ਗੁਰੂ ਅਰਜਨ ਦੇਵ ਜੀ ਦੀ ਸਿੱਖੀ ਲੈ ਗਏ ਅੱਜ ਸਿੱਖ ਕਬਰਾਂ ਤੇ ਤੁਰੇ ਫਿਰਦੇ ਭਾਈ ਲਹਿਣਾ ਜੀ ਸੀ ਨਾ ਜਿਹੜੇ ਭਾਈ ਲਹਿਣਾ ਜੀ ਬਾਅਦ ਵਿੱਚ ਕੀ ਬਣੇ ਧੰਨ ਗੁਰੂ ਅੰਗਦ ਸਾਹਿਬ ਧੰਨ ਗੁਰੂ ਅੰਗਦ ਸਾਹਿਬ ਜਿਹੜੇ ਨੇ ਉਹ ਪਹਿਲਾਂ ਭਾਈ ਲਹਿਣਾ ਨੇ ਤੇ ਭਾਈ ਲਹਿਣਾ ਦੇਵੀ ਦਾ ਪੁਜਾਰੀ ਤੇ ਜਗਰਾਤੇ ਦਾ ਮੁਖੀ ਮੰਡਲੀ ਦਾ ਮੁਖੀ ਸੀ ਜੀ ਜਿਹੜੀ ਮੰਡਲੀ ਜਗਰਾਤੇ ਨਹੀਂ ਕਰਦੀ ਹੁੰਦੀ ਜਗਰਾਤੇ ਪਿੰਡਾਂ 'ਚ ਕਰਨ ਆਉਂਦੇ ਆ ਤੇ ਮੰਡਲੀਆਂ ਨੇ ਤੇ ਮੰਡਲੀ ਦਾ ਜਿਹੜਾ ਮੁਖੀ ਹੁੰਦਾ ਹੈ ਫਿਰ ਘੁੰਗਰੂ ਬੰਨ੍ਹ ਕੇ ਨੱਚਦਾ ਹੈ ਸਾਰੀ ਸਾਰੀ ਰਾਤ ਜਗਰਾਤਾ ਕਰਦਾ ਹੈ ਸਾਰੀ ਸਾਰੀ ਰਾਤ ਘੁੰਗਰੂ ਬੰਨ੍ਹ ਕੇ ਨੱਚਦਾ ਹੈ ਜਗਰਾਤਾ ਜਿਹੜਾ ਕਰਦਾ ਹੈ ਇਹ ਭਾਈ ਲਹਿਣਾ ਜੀ ਘੁੰਗਰੂ ਪੈਰਾਂ 'ਚ ਬੰਨ੍ਹ ਕੇ ਸਾਰੀ ਸਾਰੀ ਰਾਤ ਦੇਵੀ ਦੇ ਭਜਨ ਗਾਉਂਦੇ ਸੀ ਮੁਖੀ ਸੀ ਮੁਖੀ ਮੰਡਲੀ ਦੇ ਮੁਖੀ ਤੇ ਖਡੂਰ ਪਿੰਡ ਦੇ ਵਿੱਚ ਜਗਰਾਤਾ ਕਰਨ ਗਏ ਸੀ ਇਧਰ ਸੁਣੋ ਜਗਰਾਤਾ ਕਰਨ ਗਏ ਸੀ ਜਿਵੇਂ ਪ੍ਰੋਗਰਾਮ ਕਰਨ ਲਈ ਜਾਈਦੇ ਜਾਂਦੇ ਨੇ ਜਗਰਾਤੇ ਵਾਲੇ ਜਗਰਾਤਾ ਕਰਨ ਖਡੂਰ ਪਿੰਡ 'ਚ ਗਏ ਜਗਰਾਤਾ ਕਰਦਿਆਂ ਕਰਦਿਆਂ ਸਾਰੀ ਰਾਤ ਜਾਗਦੇ ਰਹੇ ਸਵੇਰੇ ਨਹਾਉਣ ਗਏ ਜਦੋਂ ਨਹਾਉਣ ਗਏ ਅੱਗੇ ਬੈਠਾ ਭਾਈ ਜੋਧ ਗੁਰਬਾਣੀ ਪੜ੍ਹੇ ਸੁਣੋ ਭਾਈ ਜੋਧ ਪੜ੍ਹੇ ਗੁਰਬਾਣੀ ਭਾਈ ਲਹਿਣਾ ਜੀ ਨੇ ਜਦੋਂ ਗੁਰਬਾਣੀ ਸੁਣੀ ਆਨੰਦ ਆ ਗਿਆ ਕਹਿੰਦੇ ਹੋਰ ਪੜ੍ਹ ਉਹਨੇ ਹੋਰ ਬਾਣੀ ਸੁਣਾਈ ਹੋਰ ਪੜ੍ਹ ਉਹਨੇ ਹੋਰ ਬਾਣੀ ਸੁਣਾਈ ਹੋਰ ਸੁਣਾ ਉਹਨੇ ਹੋਰ ਬਾਣੀ ਸੁਣਾਈ ਕਹਿੰਦਾ ਇੰਨਾ ਆਨੰਦ ਆਇਆ ਕਹਿੰਦੇ ਬਾਣੀ ਕਿਹਦੀ ਗੁਰੂ ਨਾਨਕ ਦੀ ਕਹਿੰਦੇ ਮੈਂ ਵੀ ਆਵਾਂਗਾ ਦਰਸ਼ਨ ਕਰਨ ਦੇਵੀ ਦੇ ਜਾਣਾ ਹੈ ਜਾਣ ਤੋਂ ਪਹਿਲਾਂ ਮੈਂ ਦਰਸ਼ਨ ਕਰਨ ਆਵਾਂਗਾ ਤੇ ਸੁਣੋ ਭਾਈ ਲਹਿਣਾ ਜੀ ਫਿਰ ਜਾਣਾ ਤੇ ਦੇਵੀ ਦੇ ਸੀ ਦੇਵੀ ਦੇ ਜਾਣਾ ਸੀ ਜੀ ਦੇਵੀ ਦੇ ਭਾਈ ਲਹਿਣਾ ਜੀ ਜਦੋਂ ਲੰਘਣ ਲੱਗੇ ਸੰਗਤ ਨੂੰ ਕਹਿੰਦੇ ਕਰਤਾਰਪੁਰ ਦੇ ਨੇੜੇ ਕਹਿੰਦੇ ਚਲੋ ਚੱਲੀਏ ਦਰਸ਼ਨ ਕਰ ਆਈਏ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਆਈਏ ਉਹ ਸੰਗਤ ਕਹਿੰਦੀ ਆਪਾਂ ਤੇ ਦੇਵੀ ਦੇ ਜਾਣਾ ਹੈ ਰਾਹ 'ਚ ਨਹੀਂ ਰੁਕੀ ਦਾ ਹੁੰਦਾ ਆਪਾਂ ਆਪਣੇ ਕੋਲੋਂ ਹੀ ਗੱਲਾਂ ਬਣਾ ਲੈਂਦੇ ਇੱਦਾਂ ਦੀਆਂ ਵੀ ਰਾਹ 'ਚ ਨਹੀਂ ਰੁਕੀ ਦਾ ਪਾਪ ਲੱਗਦਾ ਭਾਈ ਲਹਿਣਾ ਜੀ ਕਹਿੰਦੇ ਮੈਂ ਤੇ ਜਾਣਾ ਜਿਹਨੇ ਜਾਣਾ ਮੇਰੇ ਨਾਲ ਆ ਜਾਓ ਮੈਂ ਤੇ ਦਰਸ਼ਨ ਕਰਕੇ ਆਉਣੇ ਨੇ ਕਿਉਂਕਿ ਮੈਨੂੰ ਚੇਟਕ ਲੱਗਦੀ ਸਵਾਦ ਬੜਾ ਆਇਆ ਸੀ ਸੁਣਨ ਦਾ ਬਾਣੀ ਸੁਣਨ ਦਾ ਸਵਾਦ ਬਹੁਤ ਆਇਆ ਸੀ ਸੱਚ ਦੀ ਚੇਟਕ ਲੱਗਦੀ ਆਨੰਦ ਬਹੁਤ ਆਇਆ ਸੀ ਮੈਂ ਜੋਧ ਭਾਈ ਜੋਧ ਤੋਂ ਬਾਣੀ ਸੁਣੀ ਸੀ ਮੈਂ ਵੇਖ ਕੇ ਆਉਣਾ ਗੁਰੂ ਨਾਨਕ ਦੇ ਦਰਸ਼ਨ ਕਰਨ ਫਿਰ ਵੇਖ ਲਓ ਕਮਾਲ ਹੋ ਗਈ ਕੱਲੇ ਗਏ ਸੀ ਬਾਕੀ ਤੇ ਤੁਰੇ ਹੀ ਨਹੀਂ ਸੀ ਨਾਲ ਤਾਂ ਹੀ ਕਬੀਰ ਸਾਹਿਬ ਕਹਿੰਦੇ ਜਹ ਮਾਰਗ ਪੰਡਿਤ ਗਏ ਪਾਛੈ ਪਰੀ ਲਹੀਰ ਕਹਿੰਦੇ ਜਿਹੜੇ ਪਾਸੇ ਪੰਡਿਤ ਗਏ ਬੜੀ ਦੁਨੀਆ ਗਈ ਜਿਹੜੇ ਰਾਹ ਤੇ ਮੈਂ ਤੁਰਿਆ ਕਹਿੰਦੇ ਕੱਲਾ ਹੀ ਪਹੁੰਚਿਆ ਕੱਲਾ ਹੀ ਸੱਚ ਸੱਚ ਦੇ ਰਾਹ ਤੇ ਤੁਰੋਗੇ ਕੱਲੇ ਹੀ ਪਹੁੰਚੋਗੇ ਕੱਲੇ ਹੀ ਤੁਰਨਾ ਪੈਂਦਾ ਕੱਲੇ ਬਸ ਸੱਚ ਦੱਸੀ ਚੱਲੋ ਕੋਈ ਸੁਣਦਾ ਠੀਕ ਹੈ ਨਹੀਂ ਤੇ ਅਗਲੇ ਦੀ ਮਰਜ਼ੀ ਹੈ ਭਾਈ ਲਹਿਣਾ ਜੀ ਜਦੋਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਗਏ ਐਸੇ ਬਚਨ ਸੁਣੇ ਮਹਾਰਾਜ ਅੱਗੋਂ ਲੈਣ ਆਏ ਉੱਥੇ ਦੇ ਹੀ ਬਣ ਗਏ ਬਾਅਦ ਵਿੱਚ ਇੱਕ ਬੰਦਾ ਭੇਜਿਆ ਕਹਿੰਦੇ ਇੱਕ ਦਿਨ ਲੰਘ ਗਿਆ ਲਹਿਣਾ ਮੁੜਿਆ ਹੀ ਨਹੀਂ ਸਾਡਾ ਤੇ ਮੁਖੀ ਹੈ ਸਾਡੀ ਟੀਮ ਦਾ ਮੁਖੀ ਹੈ ਸਾਡੀ ਮੰਡਲੀ ਦਾ ਆਗੂ ਤੇ ਉਹ ਹੈ ਭਾਈ ਲੈਣੇ ਨੂੰ ਸੱਦੋ ਇੱਕ ਬੰਦਾ ਭੇਜਿਆ ਕਹਿੰਦੇ ਲਿਆ ਸੱਦ ਕੇ ਉਹ ਬੰਦਾ ਜਦੋਂ ਆਇਆ ਭਾਈ ਲੈਣਾ ਜੀ ਚਲੋ ਚੱਲੀਏ ਤੁਹਾਨੂੰ ਸਾਰੇ ਸੱਦਦੇ ਆ ਵੀ ਆਪਾਂ ਲੇਟ ਹੋਈ ਜਾਂਦੇ ਆ ਭਾਈ ਲੈਣਾ ਜੀ ਕਹਿੰਦੇ ਮੈਂ ਜਿੱਥੇ ਪਹੁੰਚਣਾ ਸੀ ਪਹੁੰਚ ਗਿਆ ਆਪਣਾ ਮੁਖੀ ਹੋਰ ਬਣਾ ਲਓ ਮੈਂ ਨਹੀਂ ਤੁਹਾਡਾ ਮੁਖੀ ਅੱਜ ਤੋਂ ਬਾਅਦ ਦੇਵੀ ਮੰਨਣ ਵਾਲੇ ਗੁਰੂ ਜੀ ਦੇ ਸਿੱਖ ਬਣ ਗਏ ਪਰ ਅੱਜ ਗੁਰੂ ਦੇ ਸਿੱਖ ਹੈ ਪੁੱਠੇ ਪਾਸੇ ਤੁਰੇ ਦੇਵੀਆਂ ਵਾਲੇ ਪਾਸੇ ਤੁਰੇ ਕਬਰਾਂ ਵਾਲੇ ਜਿਹੜੇ ਸੀ ਗੁਰੂ ਦੇ ਸਿੱਖ ਬਣੇ ਸੀ ਆਪਾਂ ਸਿੱਖ ਹੋ ਕੇ ਕਬਰਾਂ ਤੇ ਤੁਰੇ ਫਿਰਦੇ ਇੱਥੇ ਨਾ ਸ਼ਨੀਵਾਰ ਹੈ ਨਾ ਅੱਜ ਹੋ ਸਕਦਾ ਵੈਸੇ ਅੱਜ ਸਾਰਾ ਦਿਨ ਮੈਂ ਨਾ ਅੰਦਰ ਸਾਡੇ ਕੈਮਰੇ ਲੱਗੇ ਸਾਰੇ ਸਥਾਨ ਤੇ ਤੇ ਮੇਰੇ ਕਮਰੇ 'ਚ ਵੀ ਉੱਥੇ ਟੈਲੀਵਿਜ਼ਨ ਲੱਗਿਆ ਉਹਦੇ ਤੇ ਸਾਰੇ ਸਕਰੀਨ ਤੇ ਆਉਂਦੇ ਕੈਮਰੇ ਤੇ ਮੈਂ ਬੈਠਾ ਮੈਂ ਵੇਖਾਂ ਵੀ ਸੰਗਤ ਅੱਧੀ ਆਈ ਜਾਂਦੀ ਹੈ ਉਨੀ ਵਾਪਸ ਜਾਈ ਜਾਂਦੀ ਹੈ ਮੈਂ ਇਹਨਾਂ ਨੂੰ ਪੁੱਛਿਆ ਵੀ ਅੰਦਰ ਘੱਟ ਵੜਦੇ ਆ ਬਾਹਰ ਜ਼ਿਆਦਾ ਜਾਈ ਜਾਂਦੇ ਆ ਵੀ ਇਹਦਾ ਮਤਲਬ ਕੀ ਹੈ ਵੀ ਇੰਨੇ ਆਈ ਜਾਂਦੇ ਉਨੇ ਹੀ ਜਾਈ ਜਾਂਦੇ ਬਾਹਰ ਕਹਿੰਦੇ ਜਿਹੜੇ ਆਈ ਜਾਂਦੇ ਆ ਇਹ ਹੋਰ ਨੇ ਜਿਹੜੇ ਵਾਪਸ ਜਾਈ ਜਾਂਦੇ ਹੋਰ ਨੇ ਮੈਂ ਕਿਹਾ ਕੌਣ ਨੇ ਇਹ ਕਹਿੰਦੇ ਪ੍ਰਸ਼ਾਦਾ ਛੱਕ ਕੇ ਸਾਰੇ ਕਾਲੀ ਮਾਤਾ ਦੇ ਜਾਂਦੇ ਅੱਜ ਸ਼ਨੀਵਾਰ ਹੈ ਕਹਿੰਦੇ ਅੱਜ ਬਹੁਤ ਦੁਨੀਆ ਜਾਂਦੀ ਹੈ ਉੱਥੇ ਇਹ ਪ੍ਰਸ਼ਾਦਾ ਛਕਣ ਆਏ ਆ ਮੱਥਾ ਵੀ ਨਹੀਂ ਬਹੁਤੇ ਟੇਕਦੇ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛਕਣਗੇ ਮੁੜ ਕੇ ਦੇਵੀ ਦੇ ਜਾਣਗੇ ਮੈਂ ਕਿਹਾ ਕਈਆਂ ਦੇ ਪੱਗਾਂ ਵੀ ਬੰਨੀਆਂ ਦਸਤਾਰਾਂ ਵੀ ਬੰਨੀਆਂ ਸ਼ਰਾਬਾਂ ਪੀਂਦੇ ਆ ਪਿਉਂਦੇ ਆ ਉੱਥੇ ਤੁਰੇ ਫਿਰਦੇ ਕਬਰਾਂ ਤੇ ਮੜੀਆਂ ਤੇ ਤੇ ਵੇਖੋ ਗੁਰੂ ਭਾਈ ਲੈਣਾ ਜੀ ਸਾਰਿਆਂ ਨਾਲੋਂ ਅੱਗੇ ਸੀ ਪਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਬਣੇ ਧੰਨ ਗੁਰੂ ਅੰਗਦ ਬਣੇ ਭਾਈ ਲੈਣਾ ਜੀ ਛੱਡ ਕੇ ਕਹਿੰਦੇ ਮੈਨੂੰ ਨਹੀਂ ਪਤਾ ਮੁਖੀ ਬਣਾ ਲਓ ਤੁਸੀਂ ਆਪਣਾ ਜਿਹਨੂੰ ਮਰਜ਼ੀ ਇਹ ਤੇ ਸਾਰੇ ਇੱਧਰ ਆਉਂਦੇ ਸੀ ਗੁਰੂ ਦੇ ਸਿੱਖ ਬਣੇ ਅੱਛਾ ਮੈਨੂੰ ਦੱਸੋ ਜਦੋਂ ਵਿਪਤਾ ਪੈਂਦੀ ਹੈ ਆਪਣੇ ਤੇ ਅੱਜ ਸਿੱਖਾਂ ਤੇ ਵਿਪਤਾ ਪੈਂਦੀ ਹੈ ਤੇ ਸਿੱਖ ਜਾਂਦਾ ਪੰਡਤਾਂ ਕੋਲ ਸਿੱਖ ਜਾਂਦਾ ਨਗਾ ਵਾਲਿਆਂ ਕੋਲ ਸਿੱਖ ਜਾਂਦਾ ਜਨਮ ਪੱਤਰੀਆਂ ਵਾਲਿਆਂ ਕੋਲ ਸਿੱਖ ਜਾਂਦਾ ਟੇਵੇ ਲਾਉਣ ਵਾਲਿਆਂ ਕੋਲ ਜਦੋਂ ਸਾਡੇ ਤੇ ਵਿਪਤਾ ਪੈਂਦੀ ਹੈ ਸਿੱਖਾਂ ਤੇ ਵਿਪਤਾ ਪੈਂਦੀ ਹੈ ਸਿੱਖ ਅੱਜ ਜਨਮ ਪੱਤਰੀਆਂ ਵਾਲਿਆਂ ਕੋਲ ਜਾਂਦੇ ਆ ਪੰਡਤਾਂ ਕੋਲ ਜਾਂਦੇ ਆ ਤੇ ਜਿੱਦਣ ਪੰਡਤਾਂ ਤੇ ਵਿਪਤਾ ਪਈ ਸੀ ਜਿੱਦਣ ਮੰਦਰ ਢਹਿੰਦੇ ਸੀ ਜਿੱਦਣ ਜਨੇਊ ਖਤਰੇ 'ਚ ਸੀ ਜਿੱਦਣ ਜਨੇਊ ਖਤਰੇ 'ਚ ਸੀ ਉਹ ਜਿੱਦਣ ਨਗਾ ਵਾਲਿਆਂ ਨੂੰ ਚਿੰਤਾ ਪਈ ਸੀ ਨਗਾ ਵਾਲਿਆਂ ਤੇ ਵਿਪਤਾ ਪਈ ਸੀ ਮੰਦਰਾਂ ਵਾਲਿਆਂ ਤੇ ਉਹ ਕਿੱਥੇ ਆਏ ਸੀ ਭਲਾ ਬੋਲੋ ਕਿੱਥੇ ਆਏ ਸੀ ਗੁਰੂ ਸਾਹਿਬ ਕੋਲ ਆਏ ਸੀ ਸਾਡੇ ਤੇ ਵਿਪਤਾ ਪੈਂਦੀ ਅਸੀਂ ਇਹਨਾਂ ਕੋਲ ਜਾਂਦੇ ਆ ਤੇ ਇਹ ਤੇ ਸਾਰੇ ਆਏ ਸੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਕਹਿੰਦੇ ਸੱਚੇ ਪਾਤਸ਼ਾਹ ਸਾਡੇ ਨਗ ਨਹੀਂ ਕੰਮ ਕਰਦੇ ਸਾਡੀ ਪੂਜਾ ਨਹੀਂ ਕੰਮ ਕਰਦੀ ਸਾਡੇ ਸ਼ਾਸਤਰ ਨਹੀਂ ਕੰਮ ਕਰਦੇ ਸੱਚੇ ਪਾਤਸ਼ਾਹ ਸਾਡੀਆਂ ਜੋਤਾਂ ਵਾਲੀਆਂ ਕੰਮ ਨਹੀਂ ਕਰਦੀਆਂ ਸੱਚੇ ਪਾਤਸ਼ਾਹ ਸਾਡੇ ਮੰਤਰ ਪੜੇ ਕੰਮ ਨਹੀਂ ਕਰਦੇ ਸਾਡਾ ਕੋਈ ਹੁਣ ਕੰਮ ਨਹੀਂ ਮਹਾਰਾਜ ਸਾਡੇ ਹੱਥ ਖੜੇ ਆ ਢਹਿ ਚੱਲੇ ਆ ਮੰਦਰ ਸਾਡੇ ਸਤਿਗੁਰ ਜੀ ਬਚਾ ਲਓ ਅੱਜ ਆਪਾਂ ਇਹਨਾਂ ਕੋਲ ਜਾਂਦੇ ਆ ਜਦੋਂ ਇਹਨਾਂ ਤੇ ਵਿਪਤਾ ਪਈ ਇਹ ਗੁਰਦੁਆਰੇ ਆਏ ਸੀ ਇਹ ਸਤਿਗੁਰੂ ਕੋਲ ਆਏ ਸੀ ਕਹਿੰਦੇ 33 ਕਰੋੜ ਦੇਵਤਾ ਕਹਿੰਦੇ ਇੱਕ ਲਈ ਬੌੜਿਆ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਲਈ ਦੇਵਤੇ ਬਣ ਜਾਓ ਆਖੋ ਸਤਨਾਮ ਗੁਰੂ ਤੇਗ ਬਹਾਦਰ ਸਾਹਿਬ ਬਣ ਜਾਓ ਸਾਡੇ ਲਈ ਸਾਡੇ ਦੇਵਤੇ ਤੁਸੀਂ ਹੋ ਇੱਕ ਨਹੀਂ ਬੌੜਦਾ ਅਸੀਂ ਬਥੇਰੀਆਂ ਅਰਦਾਸਾਂ ਕੀਤੀਆਂ ਨੇ ਕੋਈ ਨਹੀਂ ਆ ਰਿਹਾ ਬਾਬਾ ਜੀ ਸਾਡੇ ਤੇ ਕਿਰਪਾ ਕਰੋ ਫਿਰ ਇਸ ਘਰ 'ਚ ਆ ਕੇ ਬਚੇ ਸੀ ਉਹ ਇਸ ਕਰਕੇ ਮੈਂ ਬੇਨਤੀ ਕਰਾਂਗਾ ਆਪਾਂ ਕਿੱਥੇ ਮੂੰਹ ਚੱਕੀ ਫਿਰਦੇ ਆ ਕਮਲਿਓ ਅਸੀਂ ਕਿਉਂ ਭਟਕਦੇ ਫਿਰਦੇ ਆ ਕਮਲੇ ਬਣ ਗਏ ਅਸੀਂ ਸਾਨੂੰ ਗੁਰੂ ਜੀ ਕਹਿੰਦੇ ਆ ਰੇ ਜੀ ਨਲੱਜ ਆਪਾਂ ਨੂੰ ਕਹਿੰਦੇ ਆ ਬਸ਼ਰਮੋ ਸ਼ਰਮ ਕਰੋ ਇਹ ਆਪਾਂ ਨੂੰ ਕਹਿ ਰਹੇ ਆ ਰੇ ਜੀ ਨਲੱਜ ਲਾਜ ਤੋਹੇ ਨਾਹੀ ਹਰ ਤਜ ਕਤ ਕਾਹੂ ਕੇ ਜਾਹੀ ਜਾ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਘਰ ਜਾਤ ਨਾ ਸੋਹੀ ਉਹ ਪਰਾਏ ਘਰਾਂ 'ਚ ਜਾਂਦਾ ਸੋਹਣਾ ਨਹੀਂ ਲੱਗਦਾ ਜਿਹਦਾ ਮਾਲਕ ਏਡਾ ਵੱਡਾ ਹੋਵੇ ਸ਼ਰਮ ਕਰੀਏ ਕਹਿੰਦੇ ਸ਼ਰਮ ਕਰੀਏ ਆਪਾਂ ਕਿਉਂ ਜਾਈਏ ਥਾਂ ਥਾਂ ਉੱਤੇ ਆਪਾਂ ਕਿਉਂ ਮੜੀਆਂ ਕਬਰਾਂ ਨੂੰ ਮੱਥੇ ਟੇਕੀਏ ਇਸ ਕਰਕੇ ਛੱਡ ਦਿਓ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਘਰਾਂ ਘਰਾਂ ਵਿੱਚ ਸਹਿਜ ਪਾਠ ਰੱਖੋ ਆਪ ਬਾਣੀ ਪੜਿਆ ਕਰੋ ਆਪ ਸਹਿਜ ਪਾਠ ਕਰੋ ਪਤਾ ਲੱਗੇ ਵੀ ਮਹਾਰਾਜ ਕਹਿੰਦੇ ਕੀ ਹੈ ਸਮਝ ਆਵੇ ਅੱਛਾ ਜੀ ਹੁਣ ਜੋ ਪੜ੍ਹ ਰਹੇ ਆ ਇਹ ਦਿਮਾਗ 'ਚ ਰੱਖਿਓ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਜੋ ਗੁਰੂ ਜੀ ਆਗਿਆ ਕਰਨ ਉਹਨੂੰ ਸਹਿਜਾ ਮਿੱਠਾ ਕਰਕੇ ਮਨ ਜੋ ਗੁਰੂ ਸਾਹਿਬ ਕਹਿੰਦੇ ਆ ਗੁਰੂ ਸਾਹਿਬ ਦੀ ਆਗਿਆ ਨੂੰ ਜ਼ਿੰਦਗੀ 'ਚ ਲਿਆ ਬਾਹਰ ਨਾ ਚੱਲੀ ਗੁਰੂ ਸਾਹਿਬ ਦੇ ਹੁਕਮ ਤੋਂ ਬਾਹਰ ਨਾ ਚੱਲੀ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਜੋ ਗੁਰੂ ਜੀ ਕਹਿੰਦੇ ਆ ਉਹਨੂੰ ਭਲਾ ਕਰਕੇ ਮਨ ਇਹਦੇ 'ਚ ਹੀ ਭਲਾ ਹੋਣਾ ਸਾਡਾ ਸਾਨੂੰ ਗੁਰੂ ਸਾਹਿਬ ਸੋਹਣੇ ਬਣਾ ਦੇਣ ਬਸ ਕਿਰਪਾ ਹੋ ਜਾਏ ਹਾਂਜੀ ਅੱਗੇ ਸੁਣਿਓ ਧਿਆਨ ਨਾਲ ਪੰਚਮ ਪਾਤਸ਼ਾਹ ਕੀ ਕਹਿੰਦੇ ਆਪਸ ਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਹਿਰਦੇ ਸਦ ਧਿਆਵੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਧਿਆ ਤੇ ਆਪਣੇ ਆਪ ਨੂੰ ਜਣਾ ਨਾ ਕੁਛ ਵੀ ਆਪਣੇ ਆਪ ਨੂੰ ਜਣਾ ਨਾ ਆਪਣੀ ਹੋਂਦ ਖਤਮ ਕਰ ਦੇ ਹਉਮੈ ਛੱਡ ਦੇ ਆਪਣੀ ਪਰਮਾਤਮਾ ਨੂੰ ਹਿਰਦੇ ਅੰਦਰ ਧਿਆਇਆ ਕਰ ਧਿਆਨ 'ਚ ਰੱਖ ਪਰਮਾਤਮਾ ਨੂੰ ਹਾਂਜੀ ਮਨ ਬੇਚੇ ਸਤਿਗੁਰ ਕੈ ਪਾ ਤਿਸ ਸੇਵਕ ਕੇ ਕਾਰਜ ਰਾ ਆਪਣਾ ਮਨ ਗੁਰੂ ਨੂੰ ਵੇਚ ਦੇ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਬਾ ਤੇਰੇ ਕਾਰਜ ਫਿਰ ਰਾਸ ਆਪਣੇ ਵਿਚਾਰ ਛੱਡ ਦੇ ਆਪਣੀ ਮਤ ਛੱਡ ਦੇ ਆਪਣੀ ਸੋਚ ਛੱਡ ਦੇ ਹਾਂਜੀ ਸੇਵਾ ਕਰਤ ਹੋਏ ਨਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਜਿਹੜਾ ਨਿਰਇੱਛਤ ਹੋ ਕੇ ਸੇਵਾ ਕਰਦਾ ਕੋਈ ਇੱਛਾ ਨਾ ਰੱਖੇ ਕਹਿੰਦੇ ਮਾਲਕ ਫਿਰ ਮਿਲਦਾ ਹੀ ਉਹਨਾਂ ਨੂੰ ਹੈ ਨਿਰਇੱਛਤ ਹੋ ਕੇ ਸੇਵਾ ਕਰਦਾ ਹੈ ਪਰਮਾਤਮਾ ਮਿਲਦਾ ਹੀ ਉਹਨਾਂ ਨੂੰ ਹੈ ਹਾਂਜੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੈ ਜਿਹਦੇ ਤੇ ਮਾਲਕ ਆਪ ਕਿਰਪਾ ਕਰਦਾ ਉਹੀ ਗੁਰੂ ਦੀ ਮਤ ਲੈ ਸਕਦਾ ਹਰੇਕ ਨਹੀਂ ਪਰਮਾਤਮਾ ਜਿਹਦਾ ਤੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ ਉਹੀ ਅੱਜ ਗੁਰੂ ਦੀ ਮਤ ਤੇ ਚੱਲ ਰਹੇ ਇਸ ਕਰਕੇ ਭਾਈ ਗੁਰੂ ਦੀ ਮਤ ਤੇ ਚੱਲੀਏ ਜੋ ਗੁਰੂ ਸਾਹਿਬ ਕਹਿੰਦੇ ਨੇ ਉਹਨੂੰ ਆਪਣੇ ਜੀਵਨ ਵਿੱਚ ਲਾਗੂ ਕਰੋ ਮੜੀਆਂ ਮਸਾਣੀਆਂ ਕਬਰਾਂ ਦਾ ਖਹਿੜਾ ਛੱਡੋ ਵੱਧ ਤੋਂ ਵੱਧ ਅੰਮ੍ਰਿਤਧਾਰੀ ਬਣਾਓ ਪਿੰਡਾਂ ਪਿੰਡਾਂ ਵਿੱਚ ਪ੍ਰਚਾਰ ਕਰੋ ਜਿਹੜਾ ਬੰਦਾ ਸਮਝ ਜਾਂਦਾ ਹੈ ਉਹਨੂੰ ਅੱਗੇ ਸਮਝਾਉਣ ਦੀ ਕੋਸ਼ਿਸ਼ ਕਰੋ ਜਿੰਨਾ ਕੁ ਪੜ੍ਹਦੇ ਹੋ ਜਿੰਨਾ ਕੁ ਸਮਝਦੇ ਹੋ ਉਹਨੂੰ ਅੱਗੇ ਸਮਝਾਓ ਅਕਲਾਂ ਦੇ ਵੈਰੀ ਨਾ ਬਣੀਏ ਭਾਈ ਅੱਜ ਅਕਲ ਦੇ ਵੈਰੀ ਆ ਬਹੁਤੇ ਅਸੀਂ ਅੱਜ ਹਾਲ ਹੈ ਧਿਆਨ ਨਾਲ ਸੁਣੋ ਜਿਹੜਾ ਬੰਦਾ ਸਿਆਣੀ ਗੱਲ ਕਰਦਾ ਅਕਲ ਦੀ ਗੱਲ ਕਰਦਾ ਉਹਨੂੰ ਮਾਰਨ ਪੈਂਦੇ ਆ ਉਹਦੇ ਗੱਲ ਪੈਂਦੇ ਆ ਲੋਕ ਅਕਲ ਦੀ ਗੱਲ ਜੇ ਕੋਈ ਬੰਦਾ ਕਰਦਾ ਇਸ ਕਰਕੇ ਅਕਲ ਦੇ ਵੈਰੀ ਨਾ ਬਣੀਏ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਅਕਲ ਲਈਏ ਗੁਰਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ ਗੁਰੂ ਤੋਂ ਜਿਉਣ ਦਾ ਚੱਜ ਸਿੱਖੀ ਸੋ ਬੇਨਤੀ ਹੈ ਵੀ ਅਰਦਾਸ ਹੋਏਗੀ ਫਿਰ ਚੱਲਾਂਗੇ ਕੱਲ ਨਹੀਂ ਕਰਨੀ ਪੰਜ ਚਾਰ ਮਿੰਟ ਕਿਰਪਾ ਕਰਕੇ ਪੰਜ ਚਾਰ ਮਿੰਟ ਬਈ ਵੇਖੋ ਇਹ ਫੌਜ ਫੇਰ ਆ ਗਈ ਪਹਿਲਾਂ ਤੇ ਟਿਕ ਗਿਆ ਸੀ ਮਾੜਾ ਜਿਹਾ ਟਿਕ ਗਿਆ ਸੀ ਹੁਣ ਫੇਰ ਇੱਕਦਮ ਪਤਾ ਨਹੀਂ ਇੱਕਦਮ ਵੱਧ ਜਾਂਦਾ ਫਿਰ ਘਟ ਜਾਂਦਾ ਬਹੁਤਾ ਫੇਰ ਇਕੱਠਾ ਹੋ ਗਿਆ ਔਖਾ ਬਹੁਤ ਜਿਹੜੇ ਲਾਈਟਾਂ ਥੱਲੇ ਬੈਠੇ ਨੇ ਮੈਨੂੰ ਪਤਾ ਕਦੇ ਪਰਨੇ ਲੈ ਕੇ ਕਿਵੇਂ ਔਖੇ ਹੋ ਗਏ ਵੀ ਪਿਆਰਿਓ ਤੁਹਾਨੂੰ ਤੁਹਾਡੇ ਪਿਆਰ ਨੂੰ ਨਮਸਕਾਰ ਹੈ ਤੁਹਾਡੇ ਪ੍ਰੇਮ ਨੂੰ ਨਮਸਕਾਰ ਹੈ ਸਰਮਾਏਦਾਰ ਨਹੀਂ ਬਹਿ ਸਕਦੇ ਕੋਈ ਕੋਈ ਹੈ ਸਰਮਾਏਦਾਰ ਵਿੱਚ ਸਾਡੇ ਕੋਈ ਮੰਨ ਲਓ ਸਰਮਾਏਦਾਰ ਨਹੀਂ ਤਾਂ ਬਹੁਤੇ ਉਹ ਤੇ ਔਖੇ ਹੋ ਜਾਂਦੇ ਨੇ ਇਹ ਤੇ ਕੋਈ ਕੋਈ ਹੈ ਜਿਹੜਾ ਮਨ ਮਾਰ ਕੇ ਬੈਠਾ ਰਹਿੰਦਾ ਵੀ ਚੱਲ ਕੋਈ ਨਹੀਂ ਬੇਪਰਵਾਹ ਹੋ ਕੇ ਨਹੀਂ ਤੇ ਔਖਾ ਬਹੁਤ ਪਰ ਆਓ ਹੁਣ ਮੈਂ ਤੁਹਾਨੂੰ ਬੇਨਤੀ ਕਰਾਂਗਾ ਵੀ ਅਰਦਾਸ ਤੱਕ ਆਪਾਂ ਟਿਕ ਜੋ ਔਖੇ ਸੌਖੇ ਮੈਂ ਹੁਣ ਇਹਦੂ ਵੱਧ ਨਹੀਂ ਟਾਈਮ ਲਾਉਂਦਾ ਵੈਸੇ ਤੇ ਆਪਾਂ ਜ਼ਿਆਦਾ ਹੋ ਜਾਂਦਾ ਨਾ ਪਰ ਅੱਜ ਆਪਾਂ ਇੱਥੇ ਹੀ ਬਹੁਤਾ ਟਾਈਮ ਨਹੀਂ ਲਾਉਂਦੇ ਇੱਥੇ ਹੀ ਸਮਾਪਤੀ ਕਰਦੇ ਤੇ ਬੇਨਤੀ ਹੈ ਵੀ ਗੁਰੂ ਸਾਹਿਬ ਜਾਣਗੇ ਫੇਰ ਚੱਲਿਓ ਕਾਲ ਨਾ ਕਰਿਓ ਦੀਵਾਨ ਹੁਣ ਨੇੜੇ ਕੱਲ ਨੂੰ ਮੇਰਠ ਸ਼ਹਿਰ ਵਿੱਚ ਯੂਪੀ ਚ ਪੈ ਜਾਂਦਾ ਮੇਰਠ ਉੱਥੇ ਭਾਈ ਕੱਲ ਨੂੰ ਦੀਵਾਨ ਸ਼ੁਰੂ ਹੋਣੇ ਨੇ ਵਾਹਿਗੁਰੂ ਦੁਪਹਿਰ ਦਾ ਦੀਵਾਨ ਹੈ ਇੱਕੋ ਹੀ ਦੀਵਾਨ ਹੈ ਕੱਲ ਦਾ ਦੁਪਹਿਰ ਦਾ ਤੇ ਸਮਾਂ ਉਹਦਾ ਹੈ 2:30 ਵਜੇ ਤੋਂ ਲੈ ਕੇ 4:30 ਵਜੇ ਤੱਕ 2:30 ਤੋਂ ਬੋਲਣਾ ਵੀ ਔਖਾ ਹੋਇਆ ਪਹਿਲਾਂ ਤਾਂ ਮੂੰਹ ਚ ਪੈ ਜਾਣਾ ਚਲੋ ਕੋਈ ਨਹੀਂ ਕੱਲ ਦਾ ਦੁਪਹਿਰ ਦਾ ਦੀਵਾਨ ਮੇਰਠ ਵਿੱਚ ਹੋਏਗਾ ਜੀ 4-5-6 ਅਕਤੂਬਰ ਦੇ ਦੀਵਾਨ ਦਿੜਬਾ ਮੰਡੀ ਵਿੱਚ ਨੇ ਨੇੜੇ ਜਿਹੜੀ ਉਸ ਇਲਾਕੇ ਤੋਂ ਸੰਗਤ ਆਈ ਹੈ ਅਨਾਜ ਮੰਡੀ ਦਿੜਬਾ ਵਿੱਚ 4-5-6 ਦੇ ਪ੍ਰੋਗਰਾਮ ਹਨ ਚੰਡੀਗੜ੍ਹ ਇਲਾਕੇ ਵਿੱਚ 20-21-22 ਦੇ ਤਿੰਨ ਦੀਵਾਨ ਮਨੌਲੀ ਪਿੰਡ ਮਨੌਲੀ ਵਿੱਚ ਚੰਡੀਗੜ੍ਹ ਦੇ ਇਲਾਕੇ ਦੀ ਜਿਹੜੀ ਸੰਗਤ ਹੈ 3 ਦਿਨ ਦਾ ਪ੍ਰੋਗਰਾਮ ਉੱਥੇ ਵੀ ਹੈ 10 ਤਰੀਕ ਦਾ ਪ੍ਰੋਗਰਾਮ ਇਸੇ 10 ਅਕਤੂਬਰ ਦਾ ਪੰਜ ਗਰਾਈ ਪਿੰਡ ਵਿੱਚ ਭਾਈ ਰੁਪਿੰਦਰ ਸਿੰਘ ਜਿਨ੍ਹਾਂ ਨੂੰ ਬਹੁਤ ਮਾਰਗ ਝੱਲਣੀ ਪਈ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਭਾਈ ਰੁਪਿੰਦਰ ਸਿੰਘ ਦਾ ਪਿੰਡ ਹੈ ਪੰਜ ਗਰਾਈ ਤੇ ਇਹਨਾਂ ਦੇ ਪਿੰਡ ਵਿੱਚ ਇੱਕ ਦੀਵਾਨ ਹੈ ਮੇਰਾ ਖਿਆਲ 10 ਤਰੀਕ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਵੀ ਸੰਗਤ ਕੋਟਕਪੂਰੇ ਦੇ ਇਲਾਕੇ 'ਚ ਪੈ ਜਾਂਦਾ ਹਾਜ਼ਰੀ ਭਰਿਓ 1-2-3 ਦੇ ਗੜ ਸ਼ੰਕਰ ਦੇ ਵਿੱਚ ਵੀ ਪ੍ਰੋਗਰਾਮ ਹਨ ਨਵੰਬਰ ਦੇ ਬਾਕੀ ਆਪ ਜੀ ਨੂੰ ਸਾਰਾ ਪਤਾ ਲੱਗ ਜਾਏਗਾ ਅਗਲਾ ਜਿਹੜਾ ਸ਼ਨੀਵਾਰ ਹੈ 5 ਤਰੀਕ ਦਾ ਅਗਲਾ ਸ਼ਨੀਵਾਰ 5 ਤਰੀਕ ਦਾ ਅਗਲਾ ਸ਼ਨੀਵਾਰ ਹੋਏਗਾ ਤੇ ਉਹਦੇ ਵਿੱਚ ਵੀ ਆਪ ਜੀ ਨੇ ਦਰਸ਼ਨ ਵੀ ਇੰਨਾ ਤੇ ਨਹੀਂ ਕਦੀ ਵੇਖਿਆ ਹੱਦ ਹੋ ਗਈ ਟਿੱਡੀ ਦਾ ਲਈ ਬਣਿਆ ਫਿਰਦਾ ਪਰ ਚਲੋ ਆਓ ਹੁਣ ਆਨੰਦ ਸਾਹਿਬ ਚ ਗੱਜ ਕੇ ਬੋਲੋ ਚਲੋ ਕੋਈ ਨਹੀਂ ਸਤਿਗੁਰੂ ਜੀ ਦਾ ਹੁਕਮ ਹੈ ਧੰਨ ਨੇ ਵੇਖੋ ਵੀ ਨੇ ਇਦਾਂ ਦੇ ਵਿੱਚ ਸਾਰੀ ਸਾਰੀ ਰਾਤ ਸੌਂਦੇ ਨੇ ਜਿਹੜੇ ਦਿਹਾੜੀਆਂ ਕਰਕੇ ਮਜ਼ਦੂਰੀਆਂ ਕਰਕੇ ਅੱਜ ਕੱਲ੍ਹ ਤੇ ਮੱਛਰ ਤੋਂ ਬਿਮਾਰੀ ਵੀ ਇੱਥੇ ਕਾਫੀ ਕਈਆਂ ਦੇ ਪਰ ਆਓ ਸਤਿਗੁਰੂ ਮਿਹਰ ਕਰਨ ਗੱਜ ਕੇ ਆਨੰਦ ਸਾਹਿਬ ਚ ਬੋਲੋ ਆ ਬਾਹਰਲੇ ਜਿੰਨੇ ਹੈ ਨੇ ਨਾ ਵੇਖ ਲਓ ਜਿੰਨੇ ਸੁਣ ਰਹੇ ਹੋ ਬਾਹਰਲੇ ਜਿੰਨੇ ਅਮਰੀਕਾ ਕੈਨੇਡਾ ਚ ਇੰਗਲੈਂਡ ਚ ਆ ਹਾਲ ਵੇਖ ਲਓ ਇੱਥੇ ਉੱਥੇ ਹੀ ਗੱਲਾਂ ਕਰਦੇ ਹੋ ਤੁਸੀਂ ਐ ਕਰ ਦਈਏ ਪੰਜਾਬ ਜਾ ਵੇਖੋ ਹਾਲ ਇੱਥੇ ਹੁਣ ਬਾਬੇ ਰਾਮਦੇਵ ਨੂੰ ਕਵੇ ਵੀ ਲਾਏ ਲੰਬਾ ਸਾਹ ਅੰਦਰ ਨੂੰ ਸਾਰਾ ਹੀ ਅੰਦਰ ਜਾਏਗਾ ਨੱਕ ਰਾਹੀਂ ਖਿੱਚ ਸਾਰਾ ਹੀ ਵੜ ਜਾਣਾ ਨੱਕ ਤੇਰੇ ਚ ਅਖੇ ਜੀ ਕਰੋ ਕਪਾਲ ਭਾਤੀ ਲਓ ਹੁਣ ਪੜੋ ਆਨੰਦ ਸਾਹਿਬ ਭਾਈ ਮਹਾਰਾਜ ਦੀ ਕਿਰਪਾ ਨਾਲ ਗੱਜ ਕੇ ਆਨੰਦ ਸਾਹਿਬ ਚ ਬੋਲਿਓ ਗੁਰੂ ਸਾਹਿਬ ਜਾਣਗੇ ਗੁਰੂ ਸਾਹਿਬ ਜਾਣਗੇ ਜੀ ਫਿਰ ਚਾਲਾ ਪਾਉਣਾ ਜਿਹੜੇ ਮਿਲਣ ਵਾਲੇ ਪਿਆਰ ਵਾਲੇ ਉਹ ਮਿਲਣ ਵਾਲੇ ਜਿਹੜੇ ਨੇ ਐਤਵਾਰ ਅਗਲੇ ਐਤਵਾਰ ਤੋਂ ਦੁਪਹਿਰ ਦਾ ਪ੍ਰੋਗਰਾਮ ਹੁੰਦਾ ਹੀ ਹੈ ਹਰ ਐਤਵਾਰ ਦਾ ਦਰਬਾਰ ਸਾਹਿਬ ਦੇ ਵਿੱਚ 12 ਵਜੇ ਤੋਂ ਲੈ ਕੇ 1 ਵਜੇ ਤੱਕ ਉਹ ਅੱਗੇ ਪਿੱਛੇ ਆ ਕੇ ਮਿਲ ਲਿਆ ਕਰੋ ਕਈ ਇਤਰਾਜ਼ ਕਰਦੇ ਨੇ ਅਸੀਂ ਆਉਂਦੇ ਹਾਂ ਜੀ ਸਾਨੂੰ ਮਿਲਦੇ ਨਹੀਂ ਐਤਵਾਰ ਆਓ ਸਦਾ ਹੀ ਮਿਲੀਦਾ ਰੋਜ਼ ਮਿਲਦੇ ਹਾਂ ਐਤਵਾਰ ਦੇ ਐਤਵਾਰ ਇੱਥੇ ਹੀ ਹੁੰਦਾ ਮੈਂ ਜਿਨ੍ਹਾਂ ਨੇ ਮਿਲਣਾ ਹੁੰਦਾ ਮਿਲੋ ਆ ਕੇ ਜੀ ਆਇਆਂ ਨੂੰ ਸਭ ਨੂੰ ਕੋਈ ਰੋਕ ਟੋਕ ਨਹੀਂ ਐਤਵਾਰ ਨੂੰ ਕਰਨਾਲ ਵਿੱਚ ਵੀ ਸ਼ਹੀਦੀ ਦਿਹਾੜਾ ਬਾਬਾ ਜੰਗ ਸਿੰਘ ਦਾ ਸ਼ਹੀਦੀ ਦਿਹਾੜਾ ਹੈ ਜੀ 8 ਤੇ 9 ਦਾ ਸ਼ਹਿਰ ਕਰਨਾਲ ਵਿੱਚ ਵੀ ਰਾਤ ਦੇ ਦੀਵਾਨ ਹੋਣਗੇ ਗੱਜ ਕੇ ਆਨੰਦ ਸਾਹਿਬ ਚ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ ਗੁਰੂ ਸਾਹਿਬ ਜਾਣਗੇ ਫਿਰ ਆਪਾਂ ਚੱਲਦੇ ਹਾਂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਸਤਿਗੁਰਤਾ ਪਾਇਆ ਸਹਿਜ ਸਿੱਧੀ ਮਨ ਵਧੀਆਂ ਵਾਰਾਂ ਰਾਗ ਰਤਨ ਪਰਵਾਰ ਕਰੀਆਂ ਸ਼ਬਦ ਗਾ ਬਣਿਆ ਸਤਿਗੁਰਤਾ ਕਾ ਮੋਹਰ ਕੇਰਾ ਮਨ ਦੀ ਵਸਾਇਆ ਹੈ ਨਾਰ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰਾ ਦੂਸਰਾ ਰੋਣ ਨਾ ਲੈ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਾ ਸਵਾਮੀ ਸੋ ਕਿਆ ਮਨ ਹੋਮ ਸਾਰੇ ਸਾਜੇ ਸਾਹਿਬ ਕਿਆ ਨਾਹੀ ਕਰਦੇ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹਿ ਹਰ ਸ਼ਾਂਤ ਸੁਖ ਮਨ ਆਏ ਮਸਿਆ ਜਿਹੜੇ ਚਾਂ ਸਭ ਪੁਜਾਈਆਂ ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਸ਼ਬਦ ਵਾਜੇ ਕਰਮ ਪਾਇਆ ਤੁਧ ਜਿਨ ਕੌਸੇ ਨਾਮ ਹਰਿ ਕਹਿ ਲਾਗੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਸੁਣੀ ਸੱਚੀ ਬਾਣੀ ਸੁਣਦੇ ਪੁਨੀਤ ਕਹਿੰਦੇ ਤੁਮੇ ਸਤਿਗੁਰ ਰਹਿਆ ਭਰਪੂਰੇ ਸਲੋਕ ਪੜ੍ਹਨ ਤੋਂ ਪਹਿਲਾਂ ਸੁਣੋ ਬਈ ਸਲੋਕ ਪੜ੍ਹਨ ਤੋਂ ਪਹਿਲਾਂ ਇੱਕ ਗੱਲ ਸਰਕਾਰ ਨੂੰ ਕਹਿਣੀ ਚਾਹੁੰਦਾ ਉਹਨਾਂ ਦੇ ਇੰਟੈਲੀਜੈਂਸੀ ਵਾਲੇ ਬੰਦੇ ਨੋਟ ਕਰੋ ਸੁਣੋ ਇੱਕ ਮਿੰਟ ਸੁਣ ਲਿਓ ਸਰਕਾਰ ਨੂੰ ਕਹਿਣਾ ਜੀ ਕੰਨ ਖੋਲ ਕੇ ਸੁਣੋ ਸੰਗਤ ਵਿੱਚ ਹੀ ਕਹਿੰਦਾ ਹੁੰਦਾ ਹਮੇਸ਼ਾ ਗਗਨੇਜੇ ਦਾ ਜਿਹੜਾ ਕੇਸ ਸੀ ਗਗਨੇਜੇ ਦਾ CBI ਨੂੰ ਦੇ ਦਿੱਤਾ ਫੱਟ ਦੇ ਦਿੱਤਾ ਤੁਸੀਂ ਬੜੀ ਛੇਤੀ ਦੇ ਦਿੱਤਾ 10 ਟੀਮਾਂ ਬਣਾ ਦਿੱਤੀਆਂ ਦੂਜਾ ਮਾਤਾ ਚੰਦ ਕੌਰ ਜਿਹੜੀ ਬੀਬੀ ਚੰਦ ਕੌਰ ਨਾਮਧਾਰੀ ਜਿਹੜੀ ਬੀਬੀ ਦਾ ਕਤਲ ਹੋਇਆ ਸੀ CBI ਨੂੰ ਜਾਂਚ ਪੰਜਾਬ ਸਰਕਾਰ ਨੇ ਮਾਰਕ ਕਰ ਦਿੱਤੀ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਗਗਨੇਜੇ ਨੂੰ ਗਗਨੇਜੇ ਦੀ ਤੁਸੀਂ CBI ਨੂੰ ਜਾਂਚ ਦਿੱਤੀ ਹੈ माता चंद कौर की सीबीआई ने जांच दी है ਸਾਡੇ ਜਿਨ੍ਹਾਂ ਨੇ ਮੇਰੇ ਤੇ ਹਮਲਾ ਕੀਤਾ ਮਾਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਭਾਈ ਭੁਪਿੰਦਰ ਸਿੰਘ ਦਾ ਕਤਲ ਕੀਤਾ ਹੈ ਸ਼ਰੇਆਮ ਗੋਲੀਆਂ ਮਾਰੀਆਂ ਨੇ ਉਹ ਤੁਹਾਡੀ ਭੂਆ ਦੇ ਪੁੱਤਰ ਲੱਗਦੇ ਨੇ ਉਹ ਤੁਹਾਡੀ ਭੂਆ ਦੇ ਪੁੱਤਰ ਲੱਗਦੇ ਨੇ ਉਹਨਾਂ ਵਾਸਤੇ ਸੀਬੀਆਈ ਜਾਂਚ ਕਿਉਂ ਨਹੀਂ ਸੁਣੋ ਉਹਨਾਂ ਲਈ ਸੀਬੀਆਈ ਦੀ ਜਾਂਚ ਕਿਉਂ ਨਹੀਂ ਗੱਲ ਉਹ ਗੱਲ ਸੁਣ ਲਓ ਭਾਈ ਉਹਨਾਂ ਲਈ ਸੀਬੀਆਈ ਦੀ ਜਾਂਚ ਕਿਉਂ ਨਹੀਂ ਉਹ ਭਾਈ ਭੁਪਿੰਦਰ ਸਿੰਘ ਦੇ ਕਾਤਲਾਂ ਲਈ ਸੀਬੀਆਈ ਦੀ ਜਾਂਚ ਕਿਉਂ ਨਹੀਂ ਅਸੀਂ ਜ਼ੋਰ ਲਾਇਆ ਸਾਰੇ ਡੀਸੀ ਦਫ਼ਤਰਾਂ ਵਿੱਚ ਮੰਗ ਪੱਤਰ ਦਿੱਤੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਮੰਗ ਪੱਤਰ ਦਿੱਤੇ ਸਾਰੀ ਸੰਗਤ ਨੇ ਮੰਗ ਪੱਤਰ ਦਿੱਤੇ ਕੋਈ ਅਸੀਂ ਧਰਨਾ ਨਹੀਂ ਲਾਉਣ ਦਿੱਤਾ ਕੋਈ ਅਸੀਂ ਚੱਕੇ ਨਹੀਂ ਜਾਮ ਕੀਤੇ ਕੋਈ ਛੜਕਾਂ ਨਹੀਂ ਜਾਮ ਕੀਤੀਆਂ ਅਸੀਂ ਜਾਬਤੇ ਵਿੱਚ ਰਹੇ ਹੱਥ ਜੋੜ ਜੋੜ ਕੇ ਕਿਹਾ ਡੀਸੀ ਦਫ਼ਤਰਾਂ 'ਚ ਜਾ ਕੇ ਮੰਗ ਪੱਤਰ ਦਿੱਤੇ ਅਸੀਂ ਕਹਿੰਦੇ ਸੀ ਲੋਕਾਂ ਨੂੰ ਤੰਗ ਕਿਉਂ ਕਰੀਏ ਛੜਕਾਂ ਜਾਮ ਕਿਉਂ ਕਰੀਏ ਜੇ ਮੈਂ ਭੜਕ ਕੇ ਇਹ ਕਹਿੰਦਾ ਵੀ ਸਾਰੇ ਛੜਕਾਂ ਜਾਮ ਕਰ ਦਿਓ ਤੇ ਪੰਜਾਬ 'ਚ ਚੱਕੇ ਜਾਮ ਹੋ ਜਾਣੇ ਸੀ ਪਰ ਆਮ ਲੋਕਾਂ ਦਾ ਕੀ ਕਸੂਰ ਹੈ ਬੱਚੇ ਸਕੂਲ ਨਹੀਂ ਜਾ ਸਕਦੇ ਬਿਮਾਰਾਂ ਐਂਬੂਲੈਂਸਾਂ ਰੁਕ ਜਾਂਦੀਆਂ ਨੇ ਅਸੀਂ ਕਰਨ ਨੂੰ ਸਭ ਕੁਝ ਕਰ ਸਕਦੇ ਸੀ ਅਸੀਂ ਪੰਜਾਬ ਦੀ ਸ਼ਾਂਤੀ ਬਣਾ ਕੇ ਰੱਖਣ ਦੀ ਬੇਨਤੀ ਕੀਤੀ ਵੀ ਪੰਜਾਬ ਦਾ ਮਾਹੌਲ ਨਾ ਵਿਗੜੇ ਹਾਥੀ ਜੋੜੀ ਗਏ ਆ ਹਾਥੀ ਜੋੜੀ ਗਏ ਆ ਤੁਸੀਂ ਸਾਡੇ ਜੋੜੇ ਹੱਥਾਂ ਦੀ ਕੀ ਕਦਰ ਕੀਤੀ ਤੁਸੀਂ ਸਾਡੇ ਜੋੜੇ ਹੱਥਾਂ ਦੀ ਕੀ ਕਦਰ ਕੀਤੀ ਸਾਡੀ ਸ਼ਾਂਤੀ ਨੂੰ ਕੀ ਸਮਝਿਆ ਤੁਸੀਂ ਅਸੀਂ ਇੰਨੀ ਸ਼ਾਂਤੀ 'ਚ ਰਹਿ ਕੇ ਮੰਗ ਮੰਗਦੇ ਹਾਂ ਵੀ ਸੀਬੀਆਈ ਤੋਂ ਜਾਂਚ ਕਰਾਓ ਤੁਹਾਡੀ ਜ਼ਬਾਨ ਨਹੀਂ ਹਿਲਦੀ ਉੱਥੋਂ ਤੁਸੀਂ ਸਾਈਨ ਕਿਉਂ ਨਹੀਂ ਕਰ ਸਕਦੇ ਤੁਹਾਡੇ ਲਈ ਨਾਮ ਧਾਰੀਏ ਪਿਆਰੇ ਨੇ ਤੁਹਾਡੇ ਲਈ ਆਰਐਸਐਸ ਦਾ ਮੁਖੀ ਪਿਆਰਾ ਹੈ ਤੁਹਾਡੇ ਲਈ ਅਸੀਂ ਗੁਰੂ ਦੇ ਸਿੱਖ ਕਿਉਂ ਨਹੀਂ ਤੁਹਾਨੂੰ ਚੰਗੇ ਲੱਗਦੇ ਤੁਹਾਨੂੰ ਸਿੱਖ ਪ੍ਰਚਾਰਕ ਭੁਪਿੰਦਰ ਸਿੰਘ ਕਿਉਂ ਨਹੀਂ ਚੰਗਾ ਲੱਗਦਾ ਇਹ ਮੇਰਾ ਪੰਜਾਬ ਸਰਕਾਰ ਨੂੰ ਸਵਾਲ ਹੈ ਇੰਟੈਲੀਜੈਂਸੀ ਨੋਟ ਕਰੇ ਅਖਬਾਰਾਂ ਵਾਲੇ ਨੋਟ ਕਰਨ ਅਸੀਂ ਇਹ ਸਾਰੇ ਮੰਗ ਕਰਦੇ ਹਾਂ ਵੀ ਜੇ ਉਹਨਾਂ ਲਈ ਸੀਬੀਆਈ ਦੀ ਜਾਂਚ ਮੰਗ ਕਰ ਤੁਸੀਂ ਲਿਖ ਸਕਦੇ ਹੋ ਤੇ ਸਾਡੇ ਲਈ ਸੀਬੀਆਈ ਦੀ ਜਾਂਚ ਕਿਉਂ ਨਹੀਂ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕੀਤਾ ਜਾ ਰਿਹਾ ਉਹ ਤੁਹਾਡੀ ਭੂਆ ਦੇ ਪੁੱਤ ਲੱਗਦੇ ਨੇ ਸਾਡੇ ਕਾਤਲ ਉਹਨਾਂ ਨੂੰ ਕਿਉਂ ਬਚਾ ਰਹੇ ਹੋ ਤੁਸੀਂ ਇਹ ਤੁਹਾਨੂੰ ਸਵਾਲ ਕਰਦਾ ਮੈਂ ਸਲੋਕ ਪੜ੍ਹਨ ਤੋਂ ਪਹਿਲਾਂ ਜ਼ਰੂਰੀ ਮੇਰੀ ਆ ਸੁਰਤ ਵਿੱਚ ਆ ਗਈ ਗੱਲ ਇਹ ਫਰਜ਼ ਹੈ ਮੇਰਾ ਆਪਣੇ ਵੀਰ ਵਾਸਤੇ ਮੈਂ ਇਹ ਆਵਾਜ਼ ਬੁਲੰਦ ਕਰਨੀ ਹੈ ਭਾਵੇਂ ਇਹਦੇ ਲਈ ਮੈਨੂੰ ਜਿਹੜੀ ਮਰਜ਼ੀ ਸਜ਼ਾ ਭੁਗਤਣੀ ਪੈ ਜਾਏ ਇਹਦੇ ਲਈ ਜਿਹੜੀ ਮਰਜ਼ੀ ਮੈਨੂੰ ਸਜ਼ਾ ਭੁਗਤਣੀ ਪੈ ਜਾਏ ਪਰ ਮੈਂ ਆਪਣੇ ਭਰਾ ਲਈ ਜਿਹੜਾ ਸਾਡੇ ਨਾਲੋਂ ਵਿਛੜਿਆ ਮੇਰੀ ਗੱਡੀ ਦੀ ਸੀਟ ਦੇ ਉੱਤੇ ਜਾਨ ਨਿਕਲੀ ਆ ਉਹਦੀ ਉਹਦੇ ਲਈ ਮੈਂ ਆਵਾਜ਼ ਬੁਲੰਦ ਕਰਾਂਗਾ ਅਸੀਂ ਪੰਜਾਬ 'ਚ ਸ਼ਾਂਤੀ ਚਾਹੁੰਦੇ ਹਾਂ ਕੋਈ ਚੱਕੇ ਜਾਮ ਨਹੀਂ ਇਹ ਅੱਜ ਵੀ ਮੈਂ ਕਹਿੰਦਾ ਤੁਸੀਂ ਕਰੋ ਨਾ ਕਰੋ ਪਰ ਅਸੀਂ ਕੋਈ ਚੱਕੇ ਜਾਮ ਨਹੀਂ ਕਰਨੇ ਅਸੀਂ ਕੁਛ ਨਹੀਂ ਕਰਨਾ ਪਰ ਆਹ ਗੱਲ ਮੈਂ ਹਰੇਕ ਸਟੇਜ ਤੇ ਕਹਿੰਦਾ ਰਹਾਂਗਾ ਤੁਸੀਂ ਮੇਰੀ ਜ਼ਬਾਨ ਨਹੀਂ ਬੰਦ ਕਰ ਸਕਦੇ ਚੇਤਾ ਰੱਖੋ ਤੁਸੀਂ ਜ਼ਬਾਨ ਨਹੀਂ ਸਾਡੀ ਬੰਦ ਕਰ ਸਕਦੇ ਆਓ ਹੁਣ ਲਾਸਟ ਬੇਨਤੀ ਇਹ ਜ਼ਰੂਰੀ ਸੀ ਕਰਨੀ ਮੇਰੇ ਧਿਆਨ 'ਚ ਆ ਗਈ ਜ਼ਰੂਰੀ ਸੀ ਇਹ ਕਹਿਣਾ ਮੇਰਾ ਫਰਜ਼ ਬਣਦਾ ਜ਼ਰੂਰੀ ਸੀ ਆਓ ਹੁਣ ਗੱਜ ਕੇ ਆਨੰਦ ਪੜ੍ਹੋ ਸਲੋਕ ਫਿਰ ਅਰਦਾਸ ਵਿੱਚ ਜੁੜੀਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਜਿਸ ਰਾਮ ਪਰਦਾਈ ਜਾਇਆ ਚੰਗਿਆਈਆਂ ਬੁਰਿਆਈਆਂ ਸੱਚੇ ਧਰਮ ਹਦੂਰ ਜਿਨੀ ਰਾਮ ਤੇ ਆਇਆ ਗਏ ਸਤਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਲ ਗੁਰੂ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਸਲੋਕ ਮਹਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ जिन बिन दंता जग खाया मनमुख खाते गुरमुख उबरे जिनी सच नाम चित लाया बिन नावे जग कमला फिरे गुरमुख नदरी आया तंदा करते आ निफल जन्म गवाया सुखदाता मन ना वसाया नानक नाम तिना को मिलया जिनको तुर लिख पाया महला तीजा कर ही मैं अमृत भरपूर है मन मुखा साधना पाया ज्यों कसतूरी मिर्ग ना जाने परम दा परम पुलाया अमृत तज बिख संग्रह करते आप खोआया गुरमुख विरले सोजी पई तिना अंदर ब्रह्म दिखाया तन मन शीतल होया रसना हर साध आया शब्दे ही नाओ उपजे शब्दे मेल मिलाया बिन शब्दे सब जग बोराना बिरथा जन्म गवाया अमृत एको शब्द है नानक गुरमुख पाया पौड़ी सोहरपुर गम है कहो कित बिद पाइए तिस रूप नारेख अदृष्ट कहो जन क्यों त्याइए निरंकार निरंजन हर अगम क्या कह गुण गाइए जिस आप बुझाए आप सोहर मार्ग पाइए गुरपुरे बेखा ते गुरसेवा पाइए निरंकार निरंजन हर अगम क्या कह गुण गाइए जिस आप बुझाए आप सोहर मार्ग पाइए गुरपुरे बेखा ते गुर सेवा पाइए वाहिगुरु जी का खालसा वाहिगुरु जी की फतेह।